की खेतक बात है कोट प्रति तरियारे। गुरु नानक जिन सुनिया पेखिया से फिर गर्भास ना परियारे। मैं गुरु की खेतक बात है हों अपराधी गुनहगार हों बेमुख मंदा चोर यार जुआर हों पर कर जो हंदा निंदक दुष्ट हराम खोर ठग देश ठगंदा काम क्रोध मद लोभ मोह अहंकार करंदा विश्वास खाती अकिरत खण विश्वास खाती अकिरत खण मैं को ना रखंदा सिमर मरीदा टाडिया सिमर मरीदा टाडिया सतगुर बख्शंदा। आओ सारे रल के कुछ चिर गुरबाणी कीर्तन करिए। कोई रसना वांझी ना रवे। जिहड़े कई ज्यादा पिछे पिछे बैठे है उन्हां नूं बेनती है भी थोड़ा थोड़ा अगे नूं आके बैठो। जिहड़े ज्यादा पिछे बैठे खिलर के बहण नालों कट्ठे कट्ठे बैठो वधिया लगदा है। आओ सारे रल के कुछ चिर गुरबाणी पढ़ी। हम मैले तुम उजल करते हम निर्गुण तुम दाता तुम उजल करते हम निर्गुण तुम दाता हम मैले तुम उजल करते हम निर्गुण तुम दाता हम मैले तुम उजल करते हम निर्गुण तुम दाता हम मूर्ख तुम जदर सियाणे हम मूर्ख तुम जदर सियाणे मूर्ख तुम चतुर सियाणे हम मूर्ख तुम चतुर सियाणे सर्व कला का ज्ञाता तू सर्व कला का ज्ञाता तू सर्व कला का ज्ञाता तू सर्व कला का ज्ञाता तू सर्व कला का ज्ञाता तू सर्व कला का ज्ञाता सर्व कला का ज्ञाता सर्व कला का ज्ञाता हम मैले हम मेले तुम उजल करते हम निर्गुण तू मैले तुम उजल करते हम निर्गुण तू हम मूर्ख तुम चतुर सियाने तू सर्व कला का ज्ञाता हम मूर्ख तुम चतुर सियाने तू सर्व कला का ज्ञाता माधु हम ऐसे तू ऐसा हम ऐसे तू ऐसा हम ऐसे तू ऐसा माधु हम ऐसे तू ऐसा हम पापी तुम पाप खटन हम पापी तुम पाप खंडन पापी तुम पाप खंडन हम पापी तुम पाप खंडन निको ठाकुर देसा निको ठाकुर देसा निको ठाकुर देसा निको ठाकुर देसा हम मैले हम मैले तुम यूजल करते हम निर्गुण तुम जल करते हम निर्गुण तू दाता हम मूर्ख तुम चतुर सियाने हम मूर्ख तुम चतुर सियाने हम मूर्ख तुम चतुर सियाने हम मूर्ख तुम चतुर सियाने सर्व कला का ज्ञाता तू सर्व कला का ज्ञाता सर्व कला का ज्ञाता सर्व कला का ज्ञाता ਸਰਹੱਦ ਤੇ ਹਮ ਨਿਰਗੁਣ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਦਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੁਮ ਸਭ ਸਾਦੇ ਸਾਜਨੇ ਵਾਜੇ ਜੀਓ ਪਿੰਡ ਦੇ ਪ੍ਰਾਣਾਂ ਨਿਰਗੁਣਿਆ ਰੇ ਗੁਣ ਨਹੀਂ ਕੋਈ ਤੁਮ ਦਾਨ ਦੇ ਹੋ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰੱਖੋ ਆਪਣੇ ਬਲਾ ਤੁਮ ਮਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਤੇ ਕਹੋ ਨਾਨਕ ਹਮ ਇਹ ਬਾਬਲਾ ਰਾਖੋ ਸੰਤਨ ਕੇ ਪਾਛੇ ਟਲ ਸੁਲਤਾਨ ਜੀ ਜੰਤ ਸਭ ਜਚੇ ਨਾਰਿਆ ਟਲ ਸੁਲਤਾਨ ਜੀ ਜੰਤ ਸਭ ਜਚੇ ਬਹੁ ਨਾਨਕ ਹਮ ਇਹ ਬਰਤਾ ਰਾਖ ਸੰਤਨ ਕੇ ਪਛੇ ਨਿਰਗੁਣ ਤੂੰ ਦਾਤਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰ ਜਗਤ ਤੁਮ ਕਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਜਪ ਜੀ ਧੋਲੇ ਬੰਦਿਆ ਨਾਮ ਜਪ ਜੀ ਤੋ ਲੈ ਬੰਦਿਆ ਨਾਮ ਜਪ ਜੀ ਤੋ ਲੈ ਬੰਦਿਆ ਨਾਮ ਜਪ ਜੀ ਤੋ ਲੈ ਬੰਦਿਆ ਨਾਮ ਜਪ ਜੀ ਮੇਰੀ ਮਤ ਨਾਲ ਭਰ ਗਈ ਹੈ ਤੋ ਲੈ ਬੰਦਿਆ ਨਾਮ ਜਪ ਜੀ ਤੋ ਲੈ ਬੰਦਿਆ ਨਾਮ ਜਪ ਜੀ ਤੋ ਲੈ ਬੰਦਿਆ ਉਹ ਤੇਰੀ ਮਤ ਤਾਂ ਪਾਪਾਂ ਦੇ ਨਾਲ ਭਰ ਗਈ ਹੈ ਤੋ ਲੈ ਬੰਦਿਆ ਨਾਮ ਜਪ ਜੀ ਤੋ ਲੈ ਬੰਦਿਆ ਤੇਰੀ ਮਤ ਤਾਂ ਪਾਪਾਂ ਦੇ ਨਾਲ ਭਰ ਗਈ ਹੈ ਤੋ ਲੈ ਬੰਦਿਆ ਨਾਮ ਜਪ ਜੀ ਤੋ ਲੈ ਬੰਦਿਆ ਤੇਰੀ ਮਤ ਤਾਂ ਪਾਪਾਂ ਦੇ ਨਾਲ ਭਰ ਗਈ ਹੈ ਤੋ ਲੈ ਬੰਦਿਆ ਨਾਮ ਜਪ ਜੀ ਤੋ ਲੈ ਬੰਦਿਆ ਤੇਰੀ ਮਤ ਤਾਂ ਪਾਪਾਂ ਦੇ ਨਾਲ ਭਰ ਗਈ ਹੈ ਤੋ ਲੈ ਬੰਦਿਆ ਨਾਮ ਜਪ ਜੀ ਤੋ ਲੈ ਬੰਦਿਆ ਸਰਬ ਸਤਿਕਾਰ ਜੋਗ ਸਤਿਗੁਰਾਂ ਦੀ ਸਾਜੀ ਲਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜੀ ਸੰਗਤ ਆ ਰਹੀ ਹੈ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਪਿੱਛੇ ਹੀ ਅਜੇ ਬਾ ਲਈਏ ਬਾਅਦ ਵਿੱਚ ਅੱਗੇ ਬੁਲਾ ਕੇ ਮੱਥਾ ਟਿਕਾ ਦਿਆਂਗੇ ਕਿਉਂਕਿ ਟਾਈਮ 20 ਮਿੰਟ ਤੇ ਲੰਘ ਵੀ ਗਏ ਆਪਾਂ ਨੂੰ ਸ਼ਬਦ ਪੜ੍ਹਦਿਆਂ ਨੂੰ ਤੇ ਕਿਰਪਾ ਕਰਕੇ ਜਿਤਨਾ ਕੁ ਸਮਾਂ ਸਾਡੇ ਪਾਸ ਹੈ ਇਕਾਗਰਤਾ ਬਣਾ ਕੇ ਬੈਠੀਏ ਬਾਅਦ ਚ ਅੱਗੇ ਆ ਕੇ ਮੱਥਾ ਟੇਕ ਲਿਓ ਭਾਈ ਇੱਕ ਵਾਰੀ ਦੂਰੋਂ ਨਮਸਕਾਰ ਕਰਕੇ ਬੈਠ ਜਾਓ ਪ੍ਰੇਮ ਭੇਟਾ ਆਪਣੀ ਬਾਅਦ ਚ ਰੱਖ ਲਿਓ ਲੋ ਹੁਣ ਆਓ ਜਿੰਨੇ ਕੁ ਆਪਾਂ ਬੈਠੇ ਹਾਂ ਸਾਰੇ ਪੂਰੀ ਇਕਾਗਰਤਾ ਬਣਾ ਕੇ ਰੱਖਿਓ ਥੋੜਾ ਜਿਹਾ ਸਮਾਂ ਹੁੰਦਾ ਹੈ ਕੋਸ਼ਿਸ਼ ਕਰੀਏ ਉਹਨਾਂ ਲਈ ਹੈ ਜਿਹੜੇ ਲੈਣਾ ਚਾਹੁੰਦੇ ਆ ਕੁਛ ਜਿਹੜਾ ਬੰਦਾ ਗਿਆਨ ਲੈਣਾ ਨਹੀਂ ਚਾਹੁੰਦਾ ਜਾਣਕਾਰੀ ਉਹਦੇ ਕੋਲ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਜਿੰਨਾ ਚਿਰ ਉਹਨੇ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਪ੍ਰੈਕਟੀਕਲ ਕਰਕੇ ਨਹੀਂ ਵੇਖਿਆ ਉਹਦਾ ਆਪਣਾ ਗਿਆਨ ਨਹੀਂ ਬਣਦਾ ਉਹਨਾਂ ਚਿਰ 'ਤੇ ਜਾਣਕਾਰੀ ਹੈ ਇਨਫੋਰਮੇਸ਼ਨ ਹੈ ਸਿਰਫ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਸੁਣਦੇ ਹਾਂ ਉਹਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਔਰ ਜਦੋਂ ਸੁਣ ਵੀ ਲਈਏ ਫਿਰ ਕਰਕੇ ਵੀ ਵੇਖ ਲਈਏ ਇੱਕ ਵਾਰੀ ਇੱਕ ਹੁੰਦਾ ਸੁਣਿਆ ਹੀ ਹੈ ਭਾਈ ਕਿ ਕਰਕੇ ਵੀ ਵੇਖਿਆ ਹੈ ਕੁਛ ਜਾਣਦਾ ਹੀ ਹਾਂ ਕਿ ਕਰਕੇ ਵੀ ਵੇਖਿਆ ਹੁਣ ਅਗਲਾ ਕਹੇ ਵੀ ਸਬਜ਼ੀ ਇਹ ਕਿੱਦਾਂ ਬਹੁਤ ਸਵਾਦ ਬਣਦੀ ਹੈ ਕਿਸੇ ਨੇ ਮੈਨੂੰ ਦੱਸਿਆ ਵੀ ਆਹ ਕੁਝ ਪਾਓ ਆਹ ਪਾਓ ਆਹ ਪਾਓ ਬਹੁਤ ਸਵਾਦ ਬਣ ਜਾਂਦੀ ਹੈ ਤੇ ਫਿਰ ਕਈ ਵਾਰੀ ਅਸੀਂ ਪੁੱਛਦੇ ਹਾਂ ਵੀ ਤੂੰ ਸੁਣਿਆ ਹੀ ਹੈ ਕਿ ਕਰਕੇ ਵੀ ਵੇਖਿਆ ਆਪ ਵੀ ਵੇਖਿਆ ਕਰਕੇ ਕਿ ਸੁਣਿਆ ਹੀ ਹੈ ਇਕੱਲਾ ਸੋ ਅਸਲ ਗੱਲ ਹੁੰਦੀ ਹੈ ਕਿ ਜਦੋਂ ਕਰਕੇ ਵੇਖੀਏ ਫਿਰ ਗੱਲ ਕਰਨ ਦਾ ਵੀ ਸਵਾਦ ਹੈ ਵੀ ਮੈਂ ਕਰਕੇ ਵੇਖਿਆ ਬਣਾ ਕੇ ਵੇਖਿਆ ਖਾ ਕੇ ਵੇਖਿਆ ਤਾਂ ਦੱਸ ਇਸ ਗੱਲ ਦਾ ਬੜਾ ਫਰਕ ਹੈ ਜਦੋਂ ਅਸੀਂ ਬਣਾ ਕੇ ਕਰਕੇ ਆਪ ਖਾ ਕੇ ਵੇਖੀਏ ਫਿਰ ਜਦੋਂ ਦੱਸੀਏ ਇਹ ਸਬਜ਼ੀ ਦਾ ਅਸਲੀ ਗਿਆਨ ਹੈ ਜਿਹੜਾ ਮੇਰੇ ਤਜਰਬੇ 'ਚ ਤੇ ਜਿਹੜਾ ਤਜਰਬੇ 'ਚ ਨਾ ਹੋਵੇ ਉਹਨੂੰ ਕਹਿੰਦੇ ਇਨਫੋਰਮੇਸ਼ਨ ਸਿਰਫ ਜਾਣਕਾਰੀ ਉਹ ਆਪਣਾ ਗਿਆਨ ਨਹੀਂ ਉਹ ਜਾਣਕਾਰੀ ਹੈ ਸਿਰਫ ਗਿਆਨ ਉਦੋਂ ਹੈ ਜਦੋਂ ਉਹਨੂੰ ਪ੍ਰੈਕਟੀਕਲ ਕਰਕੇ ਵੇਖਿਆ ਫਿਰ ਉਹ ਅਸਲ ਗੱਲ ਅਸਲ ਤਾਂ ਦੱਸਾਂਗੇ ਤਾਂ ਜਿੰਨਾ ਚਿਰ ਪ੍ਰੈਕਟੀਕਲ ਨਹੀਂ ਕੀਤਾ ਅਸਲ ਤੇ ਦੱਸ ਹੀ ਨਹੀਂ ਨਾ ਸਕਦੇ ਅਗਲਾ ਕਹੇ ਗੱਡੀ ਬਹੁਤ ਸਮੂਥ ਚੱਲਦੀ ਹੈ ਜੀ ਬਹੁਤ ਸਮੂਥ ਚੱਲਦੀ ਹੈ ਅਗਲਾ ਪੁੱਛਦਾ ਹੈ ਵੀ ਤੈਂ ਚਲਾ ਕੇ ਵੇਖੀਏ ਕਿ ਤੂੰ ਸੁਣਿਆ ਹੀ ਹੈ ਸਿਰਫ ਜਿੰਨਾ ਚਿਰ ਤੁਸੀਂ ਸੁਣਿਆ ਅੱਗੇ ਦੱਸਦੇ ਹੋ ਉਹ ਜਾਣਕਾਰੀ ਹੈ ਬਸ ਵੀ ਸਮੂਥ ਚੱਲਦੀ ਹੈ ਇੱਕ ਜਦੋਂ ਬੰਦਾ ਚਲਾ ਕੇ ਵੇਖ ਕੇ ਫਿਰ ਆਪਣੇ ਤਜਰਬੇ ਚੋਂ ਦੱਸਦਾ ਵੀ ਇਹ ਮੈਂ ਆਪ ਚਲਾਈ ਹੈ ਐਵੇਂ ਥੋੜਾ ਕਹਿ ਰਿਹਾ ਉਹ ਹੈ ਅਸਲ ਗਿਆਨ ਹਰ ਚੀਜ਼ ਹੈ ਜਿਹੜੀ ਸਾਡੇ ਤਜਰਬੇ ਚੋਂ ਹੋ ਕੇ ਆਉਣੀ ਚਾਹੀਦੀ ਹੈ ਜਾਣਕਾਰੀਆਂ ਤੇ ਬਹੁਤ ਨੇ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ ਕਿਤਾਬਾਂ ਚ ਜਾਣਕਾਰੀਆਂ ਹੀ ਨੇ ਜਿੰਨੀਆਂ ਮਰਜ਼ੀ ਲੈ ਲਓ ਜਾਣਕਾਰੀ ਮਿਲ ਗਈ ਪੜ੍ਹੀ ਜਾਓ ਸੁਣੀ ਜਾਓ ਅੱਜ ਕੱਲ੍ਹ ਇੰਟਰਨੈਟ ਤੋਂ ਬਹੁਤ ਜਾਣਕਾਰੀ ਮਿਲ ਜਾਂਦੀ ਜਿੰਨੀ ਚਾਹੋ ਉਨੀ ਜਾਣਕਾਰੀ ਲੈ ਲਓ ਪਰ ਉਹ ਸਾਡਾ ਗਿਆਨ ਉਦੋਂ ਬਣਦਾ ਜਦੋਂ ਸਾਡੇ ਤਜਰਬੇ ਚ ਉਹ ਜੋ ਸੁਣਿਆ ਹੈ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਕੇ ਪ੍ਰੈਕਟੀਕਲ ਕਰਕੇ ਵੇਖੀਏ ਤਜਰਬਾ ਹੋਵੇ ਸਾਡਾ ਫਿਰ ਗੱਲ ਬਣਦੀ ਹੈ ਸੋ ਤਾਂ ਕਰਕੇ ਗੁਰੂ ਸਾਹਿਬ ਦਾ ਹਰ ਬਚਨ ਹੈ ਜਿਹੜਾ ਅਸੀਂ ਕੋਸ਼ਿਸ਼ ਕਰੀਏ ਵੀ ਸਾਡੇ ਤਜਰਬੇ ਚ ਹੋਵੇ ਜਾਣਕਾਰੀ ਚਲੋ ਠੀਕ ਹੈ ਹੋਣੀ ਚਾਹੀਦੀ ਹੈ ਪਰ ਆਪਣੀ ਜ਼ਿੰਦਗੀ ਚ ਲਾਗੂ ਕਰਕੇ ਵੇਖੀਏ ਅਗਲੀ ਗੱਲ ਜਿਹੜੀ ਹੈ ਜਿਵੇਂ ਹੁਣ ਆਪਾਂ ਸ਼ਬਦ ਤੇ ਅਰਥ ਦੇ ਰੂਪ ਵਿੱਚ ਆਪਾਂ ਜਿਵੇਂ ਧਾਰਨਾ ਪੜ੍ਹਦੇ ਸੀ ਵੀ ਨਾਮ ਜਪ ਤੋ ਲੈ ਬੰਦੇ ਆ ਤੇਰੀ ਮਤ ਪਾਪਾਂ ਨਾਲ ਭਰ ਗਏ ਤੇ ਆਪਾਂ ਰੋਜ਼ ਪੜ੍ਹਦੇ ਹਾਂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਕੇ ਮੂਤ ਪਲੀਤੀ ਕੱਪੜ ਕੱਪੜ ਹੋਏ ਜਿਵੇਂ ਹੁਣ ਆਪਾਂ ਪਹਿਲਾਂ ਪੜ੍ਹਿਆ ਵੀ ਜੇ ਤੇ ਸਰੀਰ ਮੈਲਾ ਹੋ ਜੇ ਭਰੀਏ ਹੱਥ ਪੈਰ ਤਨ ਦੇ ਕਾਹਦੇ ਨਾਲ ਧੁੱਪ ਜਾਂਦਾ ਜੀ ਭਰੀਏ ਹੱਥ ਪੈਰ ਤਨ ਦੇ ਕਾਹਦੇ ਨਾਲ ਅੱਗੇ ਪਾਣੀ ਧੋਤੈ ਉਤਰ ਸਕੇ ਵੀ ਜੇ ਤੇਰਾ ਸਰੀਰ ਮੈਲਾ ਹੋ ਜੇ ਪਾਣੀ ਨਾਲ ਧੋ ਲਈ ਇਹ ਤੇ ਸਰੀਰ ਤੇ ਪਾਣੀ ਨਾਲ ਸਾਫ਼ ਹੋ ਜੂ ਤੇ ਜੇ ਕੱਪੜਾ ਮੈਲਾ ਹੋ ਜੇ ਮੂਤ ਪਲੀਤੀ ਕੱਪੜ ਹੋਏ ਉਹਨੂੰ ਕਾਹਦੇ ਨਾਲ ਸਾਫ਼ ਕਰ ਲਈ ਅੱਗੇ ਕੀ ਕਹਿੰਦੇ ਦੇ ਸਾਬੂਨ ਲਈਏ ਉਹ ਧੋਏ ਉਹ ਸਾਬਣ ਨਾਲ ਧੋ ਲਈ ਹੁਣ ਅੱਗੇ ਅੱਗੇ ਗੱਲ ਕੀਤੀ ਹੈ ਕਹਿੰਦੇ ਜੇ ਜਿਵੇਂ ਪਾਣੀ ਨਾਲ ਦੇਹ ਨੂੰ ਧੋ ਲਈ ਤਨ ਨੂੰ ਧੋ ਲਈ ਸਾਬਣ ਨਾਲ ਕੱਪੜੇ ਨੂੰ ਧੋ ਲਈ ਹੁਣ ਜੇ ਤੇਰੀ ਮਤ ਮੈਲੀ ਹੋ ਜੇ ਭਰੀ ਹੈ ਮਤ ਪਾਪਾਂ ਕੇ ਸੰਗ ਉਹ ਕਾਹਦੇ ਨਾਲ ਧੋ ਲਈ ਫਿਰ ਉਹ ਧੋਪੈ ਨਾਵੈ ਕਹਿੰਦੇ ਉਹਨੂੰ ਨਾਮ ਨਾਲ ਧੋ ਲਈ ਹੁਣ ਜਦੋਂ ਨਾਮ ਨਾਲ ਧੋਣ ਦੀ ਗੱਲ ਆਉਂਦੀ ਹੈ ਫਿਰ ਸਾਡੇ ਬੰਦੇ ਪਤਾ ਕੀ ਕਰਦੇ ਆ ਧਿਆਨ ਨੂੰ ਸੁਣੋ ਪਿਆਰਿਓ ਇੱਧਰ ਨਾਮ ਨਾਲ ਧੋਣ ਦਾ ਅਰਥ ਜਦੋਂ ਹੁੰਦਾ ਹੈ ਫਿਰ ਉਹ ਐਂ ਜ਼ੋਰ ਲਾਉਂਦੇ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਇਹ ਕੀ ਕਰਦਾ ਕਹਿੰਦਾ ਮੈਂ ਮੈਲ ਕੱਢਦੇ ਆ ਮਨ ਦੀ ਇਹਦੇ ਨਾਲ ਨਹੀਂ ਜ਼ੋਰ ਨਾਲ ਨਾਮ ਜਪ ਕੇ ਗਿਆ ਨਾ ਫਿਰ ਤੁਸੀਂ ਬੋਲਿਆ ਤੇ ਹੈ ਸਟੇਜ ਤੇ ਵੀ ਨਾਮ ਜਪਣ ਨਾਲ ਮੈਲ ਲੈ ਜਾਂਦੀ ਹੈ ਇਦਾਂ ਹੀ ਕੱਢਾਂਗੇ ਫਿਰ ਹੁਣ ਜਿੰਨਾ ਜ਼ੋਰ ਜ਼ਿਆਦਾ ਲੱਗੂ ਓਨਾ ਹੀ ਸਮਝ ਲਓ ਫਿਰ ਵੀ ਜ਼ਿਆਦਾ ਮੈਲ ਨਿਕਲੂ ਹੋਰ ਜ਼ੋਰ ਲਾਓ ਹੋਰ ਨਿਕਲੂ ਹੋਰ ਲਾਓ ਹੋਰ ਨਿਕਲੂ ਐ ਨਿਕਲ ਜਾਂਦੀ ਜਦੋਂ ਕਲੀਅਰ ਤੇ ਕੀ ਲਿਖਿਆ ਉਹ ਧੋਪੈ ਨਾਵੈ ਕਰਾਂਗਾ ਵੀ ਮੈਲ ਮਨ ਦੀ ਜਿਹੜੀ ਹੈ ਇਹਨੂੰ ਨਾਮ ਨਾਲ ਸਾਫ਼ ਕਰੀਦਾ ਪਰ ਜੇ ਹੁਣ ਆਪਾਂ ਇਸ ਇੰਨੀ ਕੁ ਗੱਲ ਤੇ ਜੇ ਨਾ ਸਮਝ ਸਕੀਏ ਤੇ ਸਾਰੀ ਜ਼ਿੰਦਗੀ ਭੁਲੇਖੇ 'ਚ ਪਏ ਰਹੀਏ ਤੇ ਪਏ ਹੋਏ ਆ ਸਾਡੇ ਬੰਦੇ ਸਿੱਖੀ ਦੇ ਵਿੱਚ ਪੜ੍ਹੇ ਬੰਦੇ ਆ ਜਿਹੜੇ ਇਹਨਾਂ ਭੁਲੇਖਿਆਂ 'ਚ ਪਏ ਆ ਬੜਾ ਜ਼ੋਰ ਲਾ ਰਹੇ ਆ ਕਹਿੰਦੇ ਵੀ ਇਹਦੇ ਨਾਲ ਮੈਲ ਕੱਢ ਲਾਂਗੇ ਪਰ ਨਾਮ ਹੈ ਜਿਹੜਾ ਇਹ ਦੋ ਅਰਥਾਂ ਵਿੱਚ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੇ ਨਾਮ ਹੈ ਪਰਮਾਤਮਾ ਦੀ ਹੋਂਦ ਜਿਹਦੇ ਸਹਾਰੇ ਆ ਸਾਰਾ ਕੁਝ ਬਣਿਆ ਹਰੇਕ ਵਿੱਚ ਰੱਬ ਦੀ ਹੋਂਦ ਹੈ ਨਾ ਦਰਖਤ ਦੇ ਵਿੱਚ ਰੱਬ ਦੀ ਹੋਂਦ ਹੈ ਜਿੱਦਣ ਨਾ ਹੋਈ ਸੁੱਕ ਜਾਏਗਾ ਪਾਣੀ ਫਿਰ ਪਾਈ ਜਾਏ ਉਹ ਜੜ੍ਹਾਂ 'ਚ ਪਾਣੀ ਪੀਂਦਾ ਹੀ ਨਹੀਂ ਪਾਣੀ ਹਰਾ ਥੋੜ੍ਹਾ ਹੋ ਜੂ ਮੁੜ ਕੇ ਉਹਦੀ ਹੋਂਦ ਖਤਮ ਹੋ ਗਈ ਵਿੱਚੋਂ ਨਿਕਲ ਗਈ ਜਦੋਂ ਤੇ ਗਿਆ ਬਸ ਉਹਦੀ ਹੋਂਦ ਦੇ ਸਹਾਰੇ ਆ ਮੁਰਗੀਆਂ ਤੁਰੀਆਂ ਫਿਰਦੀਆਂ ਨੇ ਉਹਦੀ ਹੋਂਦ ਹੈ ਤੇ ਬੱਕਰੇ ਤੁਰੇ ਫਿਰਦੇ ਨੇ ਉਹਦੀ ਹੋਂਦ ਹੈ ਮੱਝਾਂ ਗਾਵਾਂ ਤੁਰੀਆਂ ਉਹਦੀ ਹੋਂਦ ਨਹੀਂ ਵਿੱਚੋਂ ਨਿਕਲ ਜਾਂਦੀ ਹੈ ਪਰ ਲਾਸ਼ ਰਹਿ ਜਾਂਦੀ ਹੈ ਉਹਦੀ ਹੋਂਦ ਕਰਕੇ ਆਪਾਂ ਸਾਰੇ ਉਹਦੀ ਹੋਂਦ ਕਰਕੇ ਆ ਐ ਗੇੜਾ ਕੱਢਦੀ ਹੈ ਧਰਤੀ ਧਰਤੀ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ ਐ ਗੇੜਾ ਕੱਢਦੀ ਹੈ ਇਹ ਸਾਰਾ ਕੁਝ ਉਹਦੀ ਹੋਂਦ ਕਰਕੇ ਟਕਰਾਉਂਦੇ ਨਹੀਂ ਗ੍ਰਹਿ ਇੱਕ ਦੂਜੇ ਵਿੱਚ ਟਕਰਾ ਵੀ ਨਹੀਂ ਰਹੇ ਕਹਿੰਦੇ ਕਰੋੜਾਂ ਹੀ ਧਰਤੀਆਂ ਅਣਗਿਣਤ ਕਹਿ ਲਓ ਅਣਗਿਣਤੀ ਧਰਤੀਆਂ ਉੱਡੀਆਂ ਫਿਰਦੀਆਂ ਇੱਥੇ ਅਣਗਿਣਤੀ ਸੂਰਜ ਉੱਡੇ ਫਿਰਦੇ ਐ ਅਣਗਿਣਤੀ ਚੰਦਰਮਾ ਉੱਡੇ ਫਿਰਦੇ ਐ ਇਹ ਸਾਰਾ ਕੁਝ ਟਕਰਾਉਂਦਾ ਕਿਉਂ ਨਹੀਂ ਆਪਸ ਵਿੱਚ ਕਿਉਂਕਿ ਉਹਦੀ ਹੋਂਦ ਹੈ ਹੁਣ ਸਰੀਰ ਦੇ ਵਿੱਚ ਮਿੱਟੀ ਵੀ ਹੈ ਤੇ ਪਾਣੀ ਵੀ ਹੈ ਆਪਣੇ ਸਰੀਰ 'ਚ ਦੋਨੇ ਨੇ ਮਿੱਟੀ ਤੇ ਪਾਣੀ ਨੂੰ ਮਿਕਸ ਕਰਕੇ ਵੇਖੋ ਗਾਰਾ ਬਣ ਜਾਂਦਾ ਸਾਡਾ ਸਰੀਰ ਗਾਰਾ ਕਿਉਂ ਨਹੀਂ ਬਣਦਾ ਮਿੱਟੀ ਵੀ ਇਹਦੇ 'ਚ ਹੈ ਪਾਣੀ ਵੀ ਹੈ ਗਾਰਾ ਕਿਉਂ ਨਹੀਂ ਬਣਦਾ ਬਿਲਕੁਲ ਨਹੀਂ ਬਣਦਾ, ਇਦਾਂ ਹੀ ਹੈ। ਪਰ ਜਿੱਦੇ ਸਰੀਰ ਵਿੱਚੋਂ ਹੋਂਦ ਉਹਦੀ ਖਤਮ ਹੋ ਗਈ, ਬਹੁਤੀ ਗਾਰਾ ਬਣ ਜਾਂਦਾ, ਉਦੋਂ ਹੀ ਖਤਮ ਹੋ ਜਾਂਦਾ, ਉਹ ਖਤਮ ਹੋ ਜਾਂਦਾ। ਇਕੱਠੇ ਰਹਿੰਦੇ ਨੇ ਸਾਰੇ, ਅੱਗ ਵੀ ਵਿੱਚ ਹੀ ਹੈ, ਪਾਣੀ ਵੀ ਵਿੱਚ ਹੀ ਹੈ, ਮਿੱਟੀ ਵੀ ਵਿੱਚ ਹੀ, ਪੰਜੇ ਤੱਤਾਂ ਦਾ ਸਰੀਰ ਹੈ, ਪੰਜੇ ਤੱਤ ਵਿੱਚ ਹੀ ਹੁੰਦੇ ਨੇ। ਸੋ ਇਸ ਕਰਕੇ ਇੱਕ ਤੇ ਨਾਮ ਨੂੰ ਕਹਿੰਦੇ ਹੋਂਦ, ਰੱਬ ਦੀ ਹੋਂਦ, ਜਿਵੇਂ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿਵੇਂ ਨਾਮ ਨੇ ਆਹ ਬਣਾਇਆ, ਸਾਰਾ ਕੁਝ ਨਾਮ ਦਾ ਹੀ ਬਣਾਇਆ ਹੋਇਆ, ਬਸ ਇਦਾਂ ਕਹਿ ਲਓ ਵੀ ਜਿਹੜਾ ਆ ਹਰੇਕ ਚੀਜ਼ ਜਿਹੜੀ ਜਾਨ ਹੈ ਇਹ ਨਾਮ ਹੈ, ਹੋਂਦ ਹੈ ਜਿਹੜੀ, ਇਹਨੂੰ ਨਾਮ ਕਹਿੰਦੇ ਆ। ਨਾਮ ਨੂੰ ਆਪਾਂ ਰੱਬ ਵੀ ਕਹਿ ਸਕਦੇ ਹਾਂ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਮ ਹੈ ਨਾ ਹੀ ਕੋ ਥਾਂ, ਨਾਮ ਬਿਨਾ ਕੋਈ ਥਾਂ ਨਹੀਂ। ਨਾਮ ਦਾ ਅਰਥ ਫਿਰ ਕੀ ਹੋਇਆ? ਰੱਬ। ਨਾਮ ਦਾ ਅਰਥ ਹੈ ਰੱਬ, ਪਰਮਾਤਮਾ। ਪਰਮਾਤਮਾ ਦੇ ਪਰਮਾਤਮਾ ਅਸੀਂ ਨਾਮ ਨੂੰ ਕਹਿੰਦੇ ਹਾਂ, ਇੱਕ ਇੱਕ ਅਰਥ ਵਿੱਚ ਤੇ ਇਹ ਹੈ। ਹੁਣ ਜਦੋਂ ਅਸੀਂ ਨਾ ਇਹ ਅਰਥ ਸਮਝ ਗਏ, ਫਿਰ ਅਸੀਂ ਜ਼ੋਰ ਕੀ ਲਾਉਣ ਲੱਗ ਗਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਾਂਗੇ ਜ਼ੋਰ ਜ਼ੋਰ ਨਾਲ, ਨਾਮ ਜਪੋ। ਕੀ ਤੇ ਲਿਖਿਆ ਵੀ ਨਾਮ ਕਹਿੰਦੇ ਆ, ਇਹਦੇ ਨਾਲ ਕੀ ਹੋ ਜੂ? ਮੈਲ ਨਿਕਲੂ। ਪਰ ਜਿਹੜਾ ਦੂਜਾ ਅਰਥ ਸੀ ਨਾਮ ਦਾ, ਉਹਦੇ ਨਾਲ ਨਿਕਲਦਾ ਦੂਜਾ ਅਰਥ ਹੈ ਨਾਮ ਦਾ। ਗੁਰਬਾਣੀ ਚ ਇੱਕ ਅਰਥ ਤੇ ਆ ਰੱਬ ਦੀ ਹੋਂਦ, ਜਿਹਦੇ ਸਹਾਰੇ ਸਾਰਾ ਕੁਝ ਚੱਲਦਾ ਹੈ, ਉਹ ਵੀ ਨਾਮ ਹੈ। ਇੱਕ ਨਾਮ ਹੋਰ ਹੈ, ਸਭ ਤੇ ਉੱਤਮ ਹਰ ਕੀ ਕਥਾ। ਪਰਮਾਤਮਾ ਦੀ ਉਸ ਹੋਂਦ ਦੀ ਜਿਹੜੀ ਵਿਚਾਰ ਹੈ ਸੱਚ ਦੀ, ਜਿਵੇਂ ਗੁਰਬਾਣੀ ਦੀ ਕਥਾ ਹੈ, ਵਿਚਾਰ ਸੱਚ ਦੀ ਵਿਚਾਰ ਜਦੋਂ ਕਰਦੇ ਆ, ਸਭ ਤੇ ਉੱਤਮ ਹਰ ਕੀ ਕਥਾ, ਅੱਗੇ ਨਾਮ ਸੁਨਤ ਦਰਦ ਦੁੱਖ ਲਥਾ। ਜਿਹੜੀ ਆਪਾਂ ਕਥਾ ਸੁਣਦੇ ਆ ਇਹ ਵੀ ਨਾਮ ਸੁਣਨਾ ਹੀ ਹੁੰਦਾ। ਗੁਰਬਾਣੀ ਦੀ ਸੱਚ ਦੀ ਕਥਾ ਕੀ ਹੈ? ਕਥਾ ਸੁਣਨੀ ਮਤਲਬ ਨਾਮ ਸੁਣਨਾ, ਕਥਾ ਨੂੰ ਮਨ ਚ ਵਸਾ ਲਿਆ ਮਤਲਬ ਨਾਮ ਮਨ ਚ ਵਸਾ ਲਿਆ। ਕਥਾ ਚ ਕੀ ਮਿਲਦਾ ਹੈ? ਗਿਆਨ। ਕਥਾ ਦੇ ਵਿੱਚ ਕੀ ਦੱਸਿਆ ਜਾਂਦਾ ਹੈ? ਗੁਰਬਾਣੀ ਦੀ ਕਥਾ ਦਾ ਅਰਥ ਕੀ ਹੈ? ਗਿਆਨ ਲੈਣਾ। ਗਿਆਨ ਲੈਣਾ ਨਾਮ ਲੈਣਾ। ਜਦੋਂ ਆਪਾਂ ਗਿਆਨ ਲੈਂਦੇ ਹਾਂ, ਸਭ ਤੇ ਉੱਤਮ ਹਰ ਕੀ ਕਥਾ ਗਿਆਨ ਲੈ ਰਹੇ ਹਾਂ, ਤੇ ਨਾਮ ਸੁਨਤ ਦਰਦ ਦੁੱਖ ਲਥਾ। ਪਹਿਲੀ ਪੰਕਤੀ ਵਿੱਚ ਗਿਆਨ ਕਥਾ ਕਿਹਾ ਤੇ ਦੂਜੀ ਪੰਕਤੀ ਦੇ ਵਿੱਚ ਨਾਮ ਕਿਹਾ, ਭਾਵ ਕਿ ਸੱਚ ਦਾ ਗਿਆਨ ਲੈਣਾ ਵੀ ਨਾਮ ਲੈਣਾ ਹੀ ਹੈ। ਇਦਾਂ ਕਹਿ ਲਓ ਵੀ ਅਕਲ ਲੈਣੀ ਵੀ ਨਾਮ ਲੈਣਾ ਹੀ ਹੈ। ਜਿਹੜਾ ਬੰਦਾ ਹੁਣ ਮੈਲ ਪਈ ਹੈ ਅੰਦਰ, ਮੈਲ ਕਾਹਦੀ ਹੈ? ਮੇਰੀ ਜ਼ਿੰਦਗੀ ਚ ਮੈਲ ਕਾਹਦੀ ਹੈ? ਸ਼ਰਾਬ ਪੀਣਾ, ਇਹ ਮੇਰੀ ਜ਼ਿੰਦਗੀ ਚ ਮੈਲ ਹੈ। ਮੰਨ ਲਓ ਵੀ ਮੇਰੀ ਜ਼ਿੰਦਗੀ ਚ ਮੈਲ ਕਿਹੜੀ ਪਈ ਹੈ? ਮੈਂ ਸ਼ਰਾਬ ਪੀਣਾ। ਹੁਣ ਮੈਂ ਗੁਰਬਾਣੀ ਦਾ ਗਿਆਨ ਲੈਣਾ, ਕਥਾ ਸੁਣਨੀ ਹੈ, ਨਾਮ ਲੈ ਲਿਆ, ਨਾਮ ਮੈਨੂੰ ਮਿਲ ਗਿਆ, ਭਾਵ ਗਿਆਨ ਮਿਲ ਗਿਆ, ਗੁਰੂ ਜੀ ਦਾ ਬਚਨ ਮੈਂ ਇੱਦਾਂ ਸੁਣ ਲਿਆ। ਦੇਖਿਓ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਆ ਪੰਕਤੀ ਪੜਿਓ ਗੁਰੂ ਅਮਰਦਾਸ ਜੀ ਬਚਨ ਕਰ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣਈ, ਖਸਮ ਹੋਂ ਧੱਕੇ ਖਾਏ, ਜਿਤ ਪੀਤੇ ਖਸਮ ਵਿਸਰੇ, ਦਰਗਾਹ ਮਿਲੇ ਸਜਾਏ। ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ, ਨਾਨਕ ਨਦਰੀ ਸੱਚ ਮਦ ਪਾਈਏ, ਸਤਿਗੁਰ ਮਿਲੈ ਜਿਸ ਆਏ। ਸੱਚ ਦਾ ਗਿਆਨ ਲੈਣਾ ਅਸਲੀ ਨਸ਼ਾ ਹੈ। ਕਹਿੰਦੇ ਸੱਚ ਮਦ ਜਿਹਨੂੰ ਮਿਲ ਗਿਆ, ਸੱਚ ਦਾ ਨਸ਼ਾ ਜਿਹਨੇ ਕਰ ਲਿਆ, ਉਹ ਫਿਰ ਝੂਠੇ ਨਸ਼ਿਆਂ 'ਚ ਨਹੀਂ ਫਸਦਾ। ਧਿਆਨ ਨਾਲ ਸੁਣਿਓ ਬਈ, ਮੇਰੇ ਮਨ ਵਿੱਚ ਸੀ ਮੈਲ ਕਾਹਦੀ? ਵੀ ਮੈਨੂੰ ਨਸ਼ੇ ਦੀ ਆਦਤ ਸੀ, ਸ਼ਰਾਬ ਦੀ। ਮੰਨ ਲਓ ਵੀ ਸ਼ਰਾਬ ਦੀ ਸੀ ਆਦਤ, ਤੇ ਜਦੋਂ ਮੈਨੂੰ ਆਹ ਗਿਆਨ ਮਿਲਿਆ, ਗਿਆਨ ਮਿਲਿਆ ਮਤਲਬ ਨਾਮ ਮਿਲਿਆ, ਤੇ ਉਹ ਜਿਹੜੀ ਮੈਲ ਸੀ ਮੈਂ ਕੱਢਤੀ। ਗੁਰੂ ਦੇ ਬਚਨਾਂ ਨੇ, ਗਿਆਨ ਨੇ ਮੇਰੇ ਮਨ ਦੀ ਭੈੜੀ ਆਦਤ ਛੁਡਾਤੀ, ਆ ਮੈਲ ਕੱਢਣੀ। ਕਾਹਦੇ ਨਾਲ ਨਿਕਲੀ? ਗਿਆਨ ਨਾਲ, ਅਕਲ ਨਾਲ। ਗੁਰੂ ਸਾਹਿਬ ਨੇ ਜਦੋਂ ਅਕਲ ਦਿੱਤੀ ਤੇ ਉਹ ਮੈਲ ਨਿਕਲ ਗਈ। ਇੱਕ ਦੋ ਸੇਵਾਦਾਰ ਉੱਥੇ ਜਾ ਕੇ ਹੋਰ ਦੋ ਤਿੰਨ ਪਹਿਰੇਦਾਰਾਂ ਦੇ ਨਾਲ ਦੋ ਤਿੰਨ ਹੋਰ ਬਹਿ ਜਾਓ ਪਿਆਰੇ, ਵੀ ਜ਼ਰਾ ਜਿਹੜੀ ਸੰਗਤ ਆਵੇ ਉੱਥੇ ਪਿੱਛੇ ਬਿਠਾਈ ਜਾਇਓ। ਇੱਧਰ ਸੁਣਿਓ ਵੀ, ਸੁਣਿਓ ਧਿਆਨ ਨਾਲ ਸਿੰਘੋ, ਧਿਆਨ ਨਾਲ ਸੁਣੋ ਵੀ ਜਿਹੜਾ ਨਾ ਆਪਾਂ ਕਹੀ ਜਾਂਦੇ ਹਾਂ ਨਾਮ ਨਾਲ ਬੰਦੇ ਦੀ ਮੈਲ ਲੈਂਦੀ ਹੈ, ਉਹ ਆਹ ਠੀਕ ਹੈ ਵੀ ਮਨ ਦੀ ਇਕਾਗਰਤਾ ਵਾਸਤੇ ਤੁਸੀਂ ਘੰਟਾ ਅੱਧਾ ਘੰਟਾ ਲਾ ਲਓ, 15 ਮਿੰਟ ਤੁਸੀਂ ਕੰਸਨਟ੍ਰੇਟ ਕਰਨ ਵਾਸਤੇ, ਇਕਾਗਰਤਾ ਵਾਸਤੇ ਵੀ ਜੋ ਸੁਣਾਇਆ ਜਾ ਰਿਹਾ ਗਿਆਨ ਉਹਦੇ 'ਚ ਧਿਆਨ ਟਿਕ ਸਕੇ, ਜੋ ਦੱਸਿਆ ਜਾਣਾ ਹੈ ਉਹਦੇ 'ਚ ਧਿਆਨ ਟਿਕ ਸਕੇ, ਤੁਸੀਂ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਕਰ ਲਓ, ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਲਓ, 15 ਮਿੰਟ ਕਰ ਲਓ, 10 ਮਿੰਟ ਲੱਗੇ ਰਹੋ ਮਾਈਂਡ ਦੀ ਇਕਾਗਰਤਾ ਵਾਸਤੇ। ਮੈਡੀਟੇਸ਼ਨ ਨੂੰ ਮੈਡੀਸਨ ਵਾਂਗੂ ਵਰਤੋ, ਦਵਾਈ ਵਾਂਗੂ ਵਰਤੋ। ਵੀ ਗਿਆਨ ਲੈਣਾ, ਜਿਵੇਂ ਭੁੱਖ ਨਾ ਲੱਗਦੀ ਹੋਵੇ ਤੇ ਬੰਦਾ ਖੁਰਾ ਰੋਟੀ ਰੋਟੀ ਦੀ ਭੁੱਖ ਨਾ ਲੱਗੇ ਦਵਾਈ ਲੈ ਲਈ ਦੀ ਹੈ, ਇਸੇ ਤਰ੍ਹਾਂ ਮੈਡੀਟੇਸ਼ਨ ਦਾ ਮਤਲਬ ਵੀ ਮੈਡੀਸਨ ਹੈ, ਮਾਈਂਡ ਦਾ ਦੇਸੀ ਇਲਾਜ ਹੈ ਵੀ ਇਕਾਗਰਤਾ ਇਹਦੇ ਚ ਬਣ ਸਕਦੀ, ਭੱਜੇ ਨਾ ਵਾਲਾ ਇੱਧਰ ਉੱਧਰ, ਦੇਸੀ ਇਲਾਜ ਹੈ ਇਹਦਾ ਮਾਈਂਡ ਦਾ। ਜਿਵੇਂ ਲੋਕੀ ਜਿਵੇਂ ਫਿਜ਼ੀਕਲ ਐਕਸਰਸਾਈਜ਼ ਹੁੰਦੀ ਹੈ, ਹੁਣ ਫਿਜ਼ੀਕਲ ਐਕਸਰਸਾਈਜ਼ ਕੀ ਹੈ? ਜੋ ਯੋਗਾ ਕਰਦੇ ਆ ਲੋਕ, ਜਿਵੇਂ ਐਕਸਰਸਾਈਜ਼ ਕਰਦੇ ਆ, ਜਿਵੇਂ ਸਕੂਲਾਂ 'ਚ ਆਪਾਂ ਪੜ੍ਹਦੇ ਸੀ ਉਹ ਪੀਟੀ ਮਾਸਟਰ ਕਰਾਉਂਦਾ ਹੁੰਦਾ ਸੀ, ਜਿਵੇਂ ਉਹ ਕੀ ਹੈ? ਉਹ ਉਹ ਉਹ ਐਕਸਰਸਾਈਜ਼ ਹੈ ਬਾਡੀ ਦੀ, ਜਿਮ ਜਾਂਦੇ ਹੋ ਤੁਸੀਂ ਬਾਡੀ ਦੀ ਐਕਸਰਸਾਈਜ਼ ਹੈ, ਇਸੇ ਤਰ੍ਹਾਂ ਮਾਈਂਡ ਦੀ ਐਕਸਰਸਾਈਜ਼ ਵਾਸਤੇ ਮੈਡੀਟੇਸ਼ਨ ਠੀਕ ਹੈ। 15 ਮਿੰਟ ਲਾ ਲਓ, ਅੱਧਾ ਘੰਟਾ ਲਾ ਲਓ, ਪਰ ਇਹੀ ਸਭ ਕੁਛ ਨਹੀਂ ਆਖੋ ਸਤਨਾ। ਨਾਲੇ ਕੌਲੇ ਭਰ ਭਰ ਕੇ ਤੇ ਖੁਰਾਕ ਦੇ ਖਾਈਦੇ ਆ, ਗੋਲੀਆਂ ਦੇ ਕੌਲੇ ਭਰ ਭਰ ਕੇ ਨਹੀਂ ਖਾਈਦੇ, ਦਵਾਈ ਦੇ ਕੌਲੇ ਭਰ, ਉਹ ਤੇ ਤਾਂ ਖਾਧੀ ਹੈ ਥੋੜ੍ਹੀ ਜਿਹੀ ਵੀ ਭੁੱਖ ਲੱਗੇ, ਭਾਵ ਕਿ ਗਿਆਨ ਮੈਂ ਲੈਣਾ ਉਹਦੇ ਲਈ ਮੈਨੂੰ ਭੁੱਖ ਲੱਗ ਸਕੇ ਤਾਂ ਮੈਡੀਟੇਸ਼ਨ ਕਰਨੇ ਆ। 15 ਮਿੰਟ ਕਰ ਲਓ ਵਾਹਿਗੁਰੂ ਵਾਹਿਗੁਰੂ, ਇਕਾਗਰਤਾ ਵਾਸਤੇ ਕਰਿਓ ਵੀ ਮਾਈਂਡ ਮੇਰਾ ਹੁਣ ਫਰੈਸ਼ ਹੋ ਸਕੇ, ਰਿਲੈਕਸ ਹੋ ਸਕੇ, ਉਹਦੇ ਲਈ ਅੱਧਾ ਘੰਟਾ ਲਾ ਲੈਣਾ, ਕੋਈ ਬਾੜੀ ਗੱਲ ਨਹੀਂ। 15 ਮਿੰਟ ਲਾ ਲਓ, ਜਿਹਦਾ ਜ਼ਿਆਦਾ ਜੀ ਕਰਦਾ ਭਾਵੇਂ ਘੰਟਾ ਬੈਠੇ ਰਹੋ, ਘੰਟਾ ਕਰ ਲਿਆ ਕਰੋ। ਪਰ ਜੇ ਤੁਸੀਂ ਕਹੋਗੇ ਵੀ ਇਹਦੇ ਨਾਲ ਜਿਹੜੇ ਮੇਰੇ ਵਿਕਾਰ ਖਤਮ ਹੋ ਜਾਣਗੇ, ਉਹ ਉਦੋਂ ਹੋਣਗੇ ਜਦੋਂ ਇੰਟਰਸਟ ਹੋਊ ਤੇ ਧਿਆਨ ਨਾਲ ਗੁਰੂ ਸਾਹਿਬ ਦੇ ਪਿਆਰ ਵਿੱਚ ਗੁਰੂ ਦੇ ਬਚਨ ਮੰਨਾਂਗੇ ਤਾਂ ਜਾ ਕੇ ਵਿਕਾਰਾਂ ਤੋਂ ਖਿਹੜਾ ਛੁੱਟਣਾ ਹੈ, ਨਹੀਂ ਤੇ ਖਿਹੜਾ ਨਹੀਂ ਛੁੱਟਦਾ, ਸਗੋਂ ਵੱਧ ਜਾਂਦੇ ਹੈ। ਜੇ ਅਸੀਂ ਚਾਹਵਾਂਗੇ ਵੀ ਮੈਨੂੰ ਅਕਲ ਆਵੇ, ਮੈਨੂੰ ਭੈੜੀ ਆਦਤ ਹੈ ਆ, ਤੇ ਜੇ ਗੁਰੂ ਸਾਹਿਬ ਮੈਨੂੰ ਕਹਿ ਦੇਣਗੇ ਨਾ ਛੱਡ ਦੇ, ਮੰਨ ਲਓ ਵੀ ਮੈਨੂੰ ਭੈੜੀ ਆਦਤ ਹੈ ਸ਼ਰਾਬ ਦੀ, ਵੀ ਜੇ ਗੁਰੂ ਕਹਿੰਦੇ ਛੱਡ ਦੋ ਤੇ ਗੁਰੂ ਸਾਹਿਬ ਦੀ ਪੰਗਤੀ ਆ ਗਈ ਦਿਮਾਗ 'ਚ, ਆ ਗਿਆ ਯਾਰ ਗੁਰੂ ਦਾ ਬਚਨ ਤੇ ਮੰਨ ਲੈ, ਮਨਾ ਹੋਰ ਤੇ ਕਿਸੇ ਦਾ ਨਹੀਂ ਮੰਨਦਾ, ਛੱਡ ਦੇ ਛੱਡ ਦੇ, ਹੋਰ ਤੇ ਕਿਸੇ ਦਾ ਤੂੰ ਨਹੀਂ ਮੰਨਦਾ, ਛੱਡ ਦੇ ਨਸ਼ਾ, ਬਸ ਇਹਨੂੰ ਏਦਾਂ ਮੰਨੋ। ਤੇ ਜਿਹੜੀ ਜਿਹੜੀ ਮੈਲ ਅੰਦਰ ਪਈ ਹੈ ਉਹਦੇ ਟੌਪਿਕ ਦੇ ਉੱਤੇ ਜਦੋਂ ਗੁਰੂ ਸਾਹਿਬ ਦਾ ਕੋਈ ਬਚਨ ਆਉਣਾ ਹੈ, ਬਸ ਉਹ ਬਚਨ ਨਾਮ ਹੈ, ਬੰਦਾ ਨਾਮ ਲਈ ਜਾਂਦਾ ਤੇ ਮੈਲ ਆਪਣੇ ਮਨ ਦੀ ਕੱਢੀ ਜਾਂਦਾ, ਗਿਆਨ ਲਈ ਜਾਂਦਾ, ਅਕਲ ਲਈ ਜਾਂਦਾ ਤੇ ਭੈੜੀਆਂ ਆਦਤਾਂ ਨੂੰ ਛੱਡੀ ਜਾਂਦਾ। ਬਸ ਸਿੱਧੀ ਸਿੱਧੀ ਗੱਲ, ਅਕਲ ਲਈ ਜਾਓ ਤੇ ਭੈੜੀ ਆਦਤ ਛੱਡੀ ਜਾਓ, ਅਕਲ ਲਈ ਜਾਓ ਭੈੜੀ ਆਦਤ ਛੱਡੀ ਜਾਓ, ਨਾਮ ਮਿਲ ਗਿਆ ਮੈਲ ਨਿਕਲ ਗਈ, ਨਾਮ ਮਿਲ ਗਿਆ ਮੈਲ ਨਿਕਲ ਗਈ, ਅਕਲ ਮਿਲ ਗਈ। ਬਸ ਹੁਣ ਸਾਡੇ ਉਲਟ ਜਦੋਂ ਸਮਝ ਜਾਵਾਂਗੇ ਫਿਰ ਅਸੀਂ ਇਸ ਗੱਲ ਤੇ ਜ਼ੋਰ ਲਾਵਾਂਗੇ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੰਨਾ ਜ਼ੋਰ ਲਾਓ, ਜ਼ਿਆਦਾ ਤੋਂ ਜ਼ਿਆਦਾ ਲਾਓ ਵੀ ਮੈਲ ਨਿਕਲੇ, ਇਹਦੇ ਨਾਲ ਨਿਕਲੇ, ਇਹਦੇ ਨਾਲ ਨਹੀਂ, ਏਦਾਂ ਨਹੀਂ, ਅਕਲ ਲੈ ਕੇ। ਨਾਮ ਸੁਨਤ ਦਰਦ ਦੁੱਖ ਲਥਾ, ਮਨ ਦੀ ਜਿਹੜੀ, ਮਨ ਦੇ ਜਿਹੜੇ ਦੁੱਖ ਨੇ, ਮਨ ਦੇ ਜਿਹੜੇ ਰੋਗ ਨੇ, ਮਨ ਦੇ ਰੋਗ ਕਿਹੜੇ ਨੇ? ਹਉਮੈ ਦੀਰਗ ਰੋਗ ਹੈ, ਰੋਗ ਹੈ ਤ੍ਰਿਸ਼ਨਾ ਵੱਡਾ ਰੋਗ, ਰੋਗ ਲੱਗਾ, ਆਹ ਰੋਗ ਨੇ ਮਨ ਦੇ, ਕਿੱਡੇ ਭੈੜੇ ਰੋਗ ਨੇ। ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਇਹ ਦੁੱਖ ਨੇ ਮਨ ਦੇ, ਮਨ ਸਾਡੇ ਨੂੰ ਰੋਗ ਲੱਗੇ ਹੋਏ ਨੇ ਜਿਹੜੇ, ਮਨ ਦੇ ਜਿਹੜੇ ਦੁੱਖ ਨੇ, ਇਹ ਹੈ ਮੈਲ, ਇਹ ਮੈਲ ਹੈ। ਹੁਣ ਆਪਾਂ ਸਾਰੇ ਕਹਿ ਰਹੇ ਸੀ ਹਮ ਮੈਲੇ, ਅਸੀਂ ਮੈਲੇ ਹਾਂ, ਪਰ ਮੰਨੀਏ ਤੇ ਸਹੀ ਵੀ ਭੈੜੀਆਂ ਆਦਤਾਂ ਨੇ ਛੱਡਣੀਆਂ ਚਾਹੁੰਦੇ ਵੀ ਆ, ਵੀ ਮੈਨੂੰ ਆਹ ਆਦਤ ਭੈੜੀ ਪੈ ਗਈ, ਮੇਰੀ ਹੈਬਿਟ ਜਿਹੜੀ ਹੈ ਮੇਰੀ ਭੈੜੀ ਆਦਤ ਹੈ, ਮੈਂ ਇਹ ਛੱਡਣੀ ਚਾਹੁੰਦਾ, ਪਹਿਲਾਂ ਤੇ ਮੈਲ ਦਿਸਣੀ ਚਾਹੀਦੀ ਹੈ। ਹਰ ਬੰਦੇ ਨੂੰ ਆਪਣੀ ਭੈੜੀ ਆਦਤ ਵੀ ਚੰਗੀ ਲੱਗੀ ਜਾਂਦੀ ਹੈ, ਹਰ ਬੰਦਾ ਜਸਟੀਫਾਈ ਕਰੀ ਜਾਂਦਾ ਆਪਣੇ ਆਪ ਨੂੰ ਹੁੰਦੀ ਹੈ ਆਦਤ ਭੈੜੀ ਉਹਨੂੰ ਵੀ ਸਹੀ ਕਹੀ ਜਾਂਦਾ ਪਹਿਲੇ ਨੰਬਰ ਤੇ ਅਸੀਂ ਇਹ ਮੰਨੀਏ ਵੀ ਮੇਰੀ ਆ ਭੈੜੀ ਆਦਤ ਹੈ ਜਦੋਂ ਮੰਨ ਲਓ ਵੀ ਭੈੜੀ ਆਦਤ ਹੈ ਮੈਨੂੰ ਹੰਕਾਰ ਹੈ ਇਹ ਪਤਾ ਹੋਵੇ ਵੀ ਇੱਥੇ ਯਾਰ ਮੈਨੂੰ ਜਦੋਂ ਕੋਈ ਬੰਦਾ ਮੇਰੇ ਨਾਲ ਐਂ ਗੱਲ ਕਰਦਾ ਹੈ ਤਾਂ ਮੈਂ ਸੱਚੀ ਫੁਕਰ ਪੁਣੇ ਚ ਆ ਜਾਂਦਾ ਸੱਚੀ ਮੈਂ ਚੌੜਾ ਹੋ ਜਾਂਦਾ ਮੈਂ ਚਾਹੁੰਦਾ ਵੀ ਇਹ ਬੰਦਾ ਮੇਰੀ ਸਿਫਤ ਕਰੇ ਇਦਾਂ ਦੀਆਂ ਇਹ ਗਹਿਰੇ ਤਲ ਦੇ ਉੱਤੇ ਸਾਨੂੰ ਇਹ ਸੋਚਣਾ ਪੈਣਾ ਵੀ ਕਿਹੜੀ ਕਿਹੜੀ ਮੈਲ ਸਾਡੇ ਅੰਦਰ ਹੈ ਆਪਣੀ ਇੱਕ ਇੱਕ ਹੈਬਿਟ ਨੂੰ ਇੱਕ ਇੱਕ ਆਦਤ ਨੂੰ ਧਿਆਨ ਨਾਲ ਵਾਚਣਾ ਪੈਣਾ ਵੇਖਣਾ ਪੈਣਾ ਵੀ ਆਹ ਆਦਤ ਇੱਦਾਂ ਮੇਰੇ ਚ ਭੈੜੀ ਹੈ ਆਹ ਭੈੜ ਇੱਦਾਂ ਇੱਥੇ ਮੈਂ ਇੱਥੇ ਕਮੀ ਹੈ ਮੇਰੇ ਚ ਇੱਥੇ ਮੈਂ ਆਲਸਪੁਣਾ ਮੇਰੇ ਚ ਰੋਗ ਹੈ ਆ ਆ ਆ ਮੇਰੇ ਚ ਔਗਣ ਨੇ ਇੱਦਾਂ ਇੱਕ ਇੱਕ ਘਾਟ ਜਿਹੜੀ ਹੈ ਆਪਣੀ ਸਾਨੂੰ ਦਿਸਣੀ ਚਾਹੀਦੀ ਹੈ ਇਹ ਮੈਲ ਪਹਿਲਾਂ ਪਤਾ ਤੇ ਲੱਗੇ ਵੀ ਮੈਲ ਹੈ ਤਾਂ ਹੀ ਕਢਾਣ ਵਾਲੇ ਪਾਸੇ ਤੁਰਾਂਗੇ ਨਾ ਕੱਪੜਾ ਤਾਂ ਹੀ ਧੋਵਾਂਗੇ ਜੇ ਮੈਲਾ ਦਿਸੂ ਸਾਨੂੰ ਪਤਾ ਲੱਗੇ ਵੀ ਮੇਰੀ ਆ ਆਦਤ ਭੈੜੀ ਹੈ ਹੁਣ ਜਿਹੜਾ ਬੰਦਾ ਐ ਕਹਿੰਦਾ ਵੀ ਸ਼ਰਾਬ ਨਾ ਪੀਓ ਅਗਲਾ ਕਹਿੰਦਾ ਤੇਰੇ ਘਰੋਂ ਪੀਨੇ ਆ ਯਾਰ ਹੁਣ ਸ਼ੁਰੂ ਤੋਂ ਹੀ ਹੁਣ ਹੱਡੀ ਰਚੀ ਪਈ ਹੈ ਹੁਣ ਛੱਡੇ ਕਿਹੜਾ ਹੁਣ ਉਹ ਬੰਦੇ ਦਾ ਕੀ ਕਰ ਲੋਗੇ ਤੁਸੀਂ ਉਹ ਆਪਣੀ ਮੈਲ ਨੂੰ ਵੀ ਸਹੀ ਸਮਝੀ ਬੈਠਾ ਭੈੜੀਆਂ ਆਦਤਾਂ ਨੂੰ ਸਹੀ ਕਰੀ ਮੰਨੀ ਬੈਠਾ ਉਹਦਾ ਇਲਾਜ ਕੀ ਕਰ ਲਾਂਗੇ ਆਪਾਂ ਜਿਹੜਾ ਬੰਦਾ ਬਦਲਣਾ ਚਾਹੁੰਦਾ ਹੈ ਉਹੀ ਬਦਲ ਸਕਦਾ ਜਿਹੜਾ ਚਾਹੁੰਦਾ ਵੀ ਹਾਂ ਮੇਰੀ ਇਹ ਭੈੜੀ ਆਦਤ ਹੈ ਮੈਂ ਇਹ ਛੱਡਣੀ ਚਾਹੁੰਦਾ ਉਹ ਫਿਰ ਜ਼ਰੂਰ ਮਿਹਰ ਹੋ ਜਾਂਦੀ ਹੈ ਤੇ ਫਿਰ ਅਰਦਾਸ ਕਰਨੀ ਗੁਰੂ ਜੀ ਸਿਖਾਉਂਦੇ ਆ ਮੇਰਿਆ ਰੱਬਾ ਤੂੰ ਬਖਸ਼ਿਸ਼ ਦਾ ਦਾਤਾ ਹੈ ਅਸੀਂ ਔਗਣਾਂ ਦੇ ਭਰੇ ਪਏ ਹਾਂ ਮਾਧੋ ਹਮ ਐਸੇ ਤੂੰ ਐਸਾ ਹੁਣ ਇੱਕ ਕਿਵੇਂ ਹੋਈ ਹੈ ਕਿੱਥੇ ਮੈਂ ਇੰਨਾ ਮੈਲਾ ਤੂੰ ਇੰਨਾ ਸਾਫ਼ ਫਰਕ ਕਿੰਨਾ ਤੇਰੇ ਚ ਘਾਟ ਕੋਈ ਨਹੀਂ ਮੇਰੇ ਚ ਚਾਚੀ ਕੋਈ ਨਹੀਂ ਗੋਣੀ ਕੋਈ ਨਹੀਂ ਤੇਰੇ ਚ ਔਗਣ ਕੋਈ ਨਹੀਂ ਸਾਡਾ ਮੇਲ ਕਿਵੇਂ ਹੋਵੇ ਮੈਂ ਔਗਣਾਂ ਦਾ ਭਰਿਆ ਪਿਆ ਤੂੰ ਗੁਣਾਂ ਦਾ ਭਰਿਆ ਪਿਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਜਿਵੇਂ ਸਮੁੰਦਰ ਦਾ ਅੰਤ ਨਹੀਂ ਕਿੰਨਾ ਕੁ ਪਾਣੀ ਹੈ ਕਿੰਨੀ ਡੂੰਘਾਈ ਹੈ ਕਿੰਨੀ ਕੁ ਲੰਬਾਈ ਹੈ ਕੋਈ ਅੰਤ ਨਹੀਂ ਕਹਿੰਦੇ ਸਮੁੰਦਰ ਦਾ ਕੋਈ ਅੰਤ ਨਹੀਂ ਬਹੁਤ ਵੱਡਾ ਹੈ ਇਸੇ ਤਰ੍ਹਾਂ ਕਹਿੰਦੇ ਔਗਣਾਂ ਦਾ ਭਰਿਆ ਹੋਇਆ ਮੈਂ ਮੇਰੇ ਚ ਇੰਨੇ ਔਗਣ ਨੇ ਤੇ ਮੇਰਾ ਰੱਬਾ ਤੂੰ ਗੁਣਾਂ ਦਾ ਸਾਗਰ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਤੇਰੇ ਗੁਣਾਂ ਦਾ ਅੰਤ ਨਹੀਂ ਮੇਰੇ ਔਗਣਾਂ ਦਾ ਅੰਤ ਨਹੀਂ ਤੋਸੋ ਨਾ ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਮੋਸੋ ਅਗਿਆਨੀ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋਸਰ ਮੋਸੋ ਵਿਕਾਰੀ ਮੇਰੇ ਵਿਕਾਰਾਂ ਦਾ ਅੰਤ ਨਹੀਂ ਨਾ ਤੋਸੋ ਉਪਕਾਰੀ ਤੇਰੇ ਉਪਕਾਰਾਂ ਦਾ ਅੰਤ ਨਹੀਂ ਮੇਰੇ ਵਿਕਾਰਾਂ ਦਾ ਅੰਤ ਨਹੀਂ ਕਿੰਨਾ ਫਰਕ ਹੈ ਸਾਡੇ ਤੇਰੇ ਮੇਰੇ ਤੇ ਤੇਰੇ ਚ ਮੋਰੇ ਹੈ ਅਵਗੁਣ ਮੈਂ ਤੇ ਔਗੁਣਾਂ ਦਾ ਭਰਿਆ ਪਿਆ ਤੂੰ ਗੁਣ ਸਾਗਰ ਤੇ ਮੈਂ ਤੇ ਧਸਦਾ ਹੀ ਜਾਂਦਾ ਔਗਣਾਂ ਵਿੱਚ ਜਾਤ ਰਸਤਲ ਮੈਂ ਤੇ ਧਸਦਾ ਹੀ ਜਾਂਦਾ ਓਟ ਤੁਹਾਰੀ ਬਾਹ ਫੜ ਕੇ ਕੱਢ ਲੈ ਮਾਲਕਾ ਤੇਰੇ ਵਿੱਚ ਗੁਣ ਬਹੁਤ ਨੇ ਮੇਰੇ ਚ ਔਗਣ ਬਹੁਤ ਨੇ ਕਿਰਪਾ ਕਰ ਮੇਰੇ ਚ ਕਮੀਆਂ ਦਾ ਅੰਤ ਨਹੀਂ ਕੋਈ ਕਿੰਨੀਆਂ ਕੁ ਕਮੀਆਂ ਕਿੰਨੀਆਂ ਕੁ ਘਾਟਾਂ ਹੈ ਸੋ ਇਸ ਕਰਕੇ ਇਦਾਂ ਪਹਿਲੀ ਗੱਲ ਸਾਨੂੰ ਮੰਨਣਾ ਚਾਹੀਦਾ ਵੀ ਜਿੱਥੇ ਜਿੱਥੇ ਕਮੀ ਹੈ ਜ਼ਰੂਰੀ ਨਹੀਂ ਸ਼ਰਾਬ ਦਾ ਔਗਣ ਹੋਵੇ ਹੋਰ ਵੀ ਔਗਣ ਕਿਹੜਾ ਥੋੜੇ ਹੈ ਬੜੇ ਔਗਣ ਨੇ ਜਿਨ੍ਹਾਂ ਨੂੰ ਸਾਨੂੰ ਗਹਿਰਾਈ ਨਾਲ ਜਾਗ ਕੇ ਇੱਕ ਇੱਕ ਆਪਣੇ ਵਿਚਾਰ ਨੂੰ ਆਪਣੀ ਸੋਚ ਨੂੰ ਆਪਣੇ ਕਰਮਾਂ ਨੂੰ ਆਪਣੇ ਵਿਹਾਰ ਨੂੰ ਵੇਖਣਾ ਚਾਹੀਦਾ ਸਾਨੂੰ ਪੜ੍ਹਨਾ ਚਾਹੀਦਾ ਆਪਣੇ ਆਪ ਨੂੰ ਵੇਖੀਏ ਵੀ ਮਨਾ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਤੇਰੇ ਚ ਕਮੀਆਂ ਜਾਗ ਕੇ ਵੇਖੀਏ ਸੁੱਤੇ ਪਏ ਨਾ ਵੇਖੀਏ ਜਾਗ ਜਾਗਣ ਦਾ ਅਰਥ ਇਹ ਹੋਈ ਹੈ ਵੀ ਆਪਣੀਆਂ ਘਾਟਾਂ ਨੂੰ ਵੇਖ ਜੇ ਨਾ ਗੌਰ ਕਰੇਗਾ ਤੇ ਵੱਧਦੀਆਂ ਜਾਣਗੀਆਂ ਜਿਵੇਂ ਬਿਮਾਰੀ ਦੀ ਨਾ ਗੌਰ ਕਰੀਏ ਵਧੀ ਜਾਊ ਰੋਗ ਹੈ ਜਿਹੜਾ ਵਧੀ ਜਾਊ ਵਿੱਚ ਹੀ ਪਿਆ ਰਹਿਣਾ ਹੁਣ ਅਗਲਾ ਕਹੇ ਤੇਰੇ ਤੇ ਕੈਂਸਰ ਹੋਇਆ ਪਿਆ ਤੇ ਇਹ ਤੇ ਹੁਣ ਲਾਸਟ ਸਟੇਜ ਆਈ ਪਈ ਹੈ ਫਿਰ ਕੀ ਕਰਾਂਗੇ ਅਗਲਾ ਕਹਿੰਦਾ ਪਹਿਲਾਂ ਹੀ ਚੈੱਕ ਕਰਾਉਂਦਾ ਪਹਿਲਾਂ ਹੀ ਵੇਖਦਾ ਰਹਿੰਦਾ ਜਿਹੜਾ ਜਾਗਣ ਦਾ ਮਤਲਬ ਹੈ ਚੈੱਕ ਕਰ ਆਪਣੇ ਵਿਚਾਰਾਂ ਨੂੰ ਵੀ ਮੇਰੇ ਵਿਚਾਰ ਕਿੱਦਾਂ ਦੇ ਹੈ ਮੇਰੀ ਸੋਚ ਕਿੱਦਾਂ ਦੀ ਹੈ ਮੇਰਾ ਮਾਈਂਡ ਕਿੱਦਾਂ ਦਾ ਆਪਣੇ ਆਪ ਨੂੰ ਟਾਈਮ ਨਾਲ ਚੈੱਕ ਕਰਦੇ ਰਹੀਏ ਨਹੀਂ ਤੇ ਮੈਲ ਬਹੁਤ ਭਰ ਜਾਣੀ ਹੈ ਇਹਨੂੰ ਗੁਰੂ ਜੀ ਜਿਹੜਾ ਚੈੱਕ ਕਰਨਾ ਹੈ ਇਹਨੂੰ ਜਾਗਣਾ ਦੱਸਦੇ ਆ ਵੀ ਜਾਗੋ ਸੁੱਤੇ ਪਏ ਜ਼ਿੰਦਗੀ ਨਾ ਲੰਘਾਓ ਆਪਣੇ ਵਿਚਾਰਾਂ ਨੂੰ ਵੇਖੋ ਵੀ ਕਿੱਦਾਂ ਦੇ ਖਿਆਲਾਤ ਨੇ ਸਾਡੇ ਵਿਚਾਰ ਕਿੱਦਾਂ ਦੇ ਹੈ ਸਾਡੀ ਸੋਚ ਕਿੱਦਾਂ ਦੀ ਹੈ ਆਪਣੇ ਆਪ ਨੂੰ ਪੜ੍ਹਦੇ ਰਿਹਾ ਕਰੋ ਮਨ ਦੀ ਪੱਤਰੀ ਵਾਜਦੇ ਰਿਹਾ ਕਰੋ ਆਪਣੇ ਮਨ ਨੂੰ ਇੱਕ ਇੱਕ ਵਿਚਾਰ ਨੂੰ ਇੱਕ ਇੱਕ ਥੋਟ ਪ੍ਰੋਸੈਸ ਜੋ ਸਾਡਾ ਚੱਲਦਾ ਹੈ ਇਹਨੂੰ ਇੱਕ ਇੱਕ ਵਿਚਾਰ ਨੂੰ ਵੇਖਦੇ ਰਹੀਏ ਜਾਗ ਕੇ ਵਾਚ ਕਰੀਏ ਵੇਖੀਏ ਆਪਣੇ ਮਨ ਨੂੰ ਪੜ੍ਹਦੇ ਰਹੀਏ। ਇਹਨੂੰ ਗੁਰੂ ਜੀ ਕਹਿੰਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ। ਕਹਾਂ ਗਾਫਲ ਸੋਇਆ, ਕਿਉਂ ਸੁੱਤਾ ਪਿਆ, ਜਾਗ ਕੇ ਵੇਖ। ਸਭ ਨੇ ਤੇਰੇ ਨਾਲੋਂ ਤੁਰਿਆ ਜਾਣਾ, ਕਿਹੜੇ ਮੋਹ ਦੇ ਚੱਕਰਾਂ ਚ, ਲੋਭ ਦੇ ਚੱਕਰਾਂ ਚ, ਵਾਸ਼ਨਾ ਦੇ ਚੱਕਰਾਂ ਚ, ਵਕਾਰਾਂ ਦੇ ਚੱਕਰਾਂ ਚ ਪੈ ਗਿਆ, ਤੂੰ ਵੇਖ ਤੇ ਸਹੀ। ਆ ਬਚਨ ਪੜੋ, ਪੂਰਾ ਸ਼ਬਦ ਸੁਣੋ ਇੱਕ ਵਾਰ। ਜਾਗ ਲੈ ਹੋ ਹਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਜਾਗ ਲੈ ਹੋ ਹਰੇ ਮਨਾ ਜਾਗ ਲੈ ਹੋ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਸੋ ਭੀ ਸੰਗ ਨਾ ਹੋਇਆ ਸੋ ਭੀ ਸੰਗ ਨਾ ਹੋਇਆ ਜਾਗ ਲੈ ਹੋ ਹਰੇ ਮਨਾ ਜਾਗ ਲੈ ਹੋ ਮਾਤ ਪਿਤਾ ਸੁੱਤ ਬੰਧ ਜਾਨੋ ਹਿਤ ਜਾ ਸਿਓ ਕੀਨਾ ਜੀਓ ਛੁਟਿਓ ਜਬ ਦੇਹ ਤੇ ਦਾਰ ਅਗਨ ਮੈਂ ਦੀਨਾ ਡਾਰ ਅਗਨ ਮੈਂ ਦੀਨਾ ਡਾਰ ਅਗਨ ਮੈਂ ਦੀਨਾ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ ਸਭ ਸੁਫਨ ਸਮਾਨੋ ਸਭ ਸੁਫਨ ਸਮਾਨੋ जागुने हो अरे मना जागुने हो कहां गाफल सोया कहां गाफल सोया कहां गाफल सोया कहां गाफल सोया जागुने हो अरे मना जागुने हो जाग के वेखना की है जी अपनी मैल भैड़ियां आदतां भैड़े फुरने फुरने पहला अंदर ही ख्याल आउंदा कर्म ते बंदा बाद ची माड़े करता ना पहला अंदर ही आऊ ते जे इत्थे ही फड़ लिया जावे वो मैल इत्थे ही कढ़ दिए विचार जेड़े या इत्थे ही खत्म हो जाने वो भैड़ी सोच भैड़े विचार बननी ना साडे विहार दा हिस्सा ते बाद च बनना पहला इत्थे आउणे आ ਜਦੋਂ ਮਾੜੇ ਜੇ ਵਿਚਾਰ ਮਾੜੇ ਵਿਚਾਰ ਆਉਂਦੇ ਐ ਮਾੜੀ ਸੰਗਤ ਕਰਨ ਕਰਕੇ ਫਿਰ ਬੰਦਾ ਮਾੜੇ ਕਰਮ ਕਰਦਾ ਫਿਰ ਭੈੜੇ ਵਿਚਾਰ ਐਂ ਚੱਲੀ ਜਾਂਦਾ ਮਾੜੇ ਕਰਮ ਮਾੜੇ ਲੇਖ ਮਾੜੇ ਕਰਮ ਮਾੜੇ ਲੇਖ ਲੇਖ ਮਤਲਬ ਹੁੰਦਾ ਪਲੈਨ ਸੋਚ ਹੀ ਇਦਾਂ ਦੀ ਫਿਰ ਬੰਦੇ ਦੀ ਬਣੀ ਜਾਂਦੀ ਤਾਂ ਕਰਕੇ ਅਸੀਂ ਪਹਿਲੇ ਨੰਬਰ ਉੱਤੇ ਤੇ ਇਹ ਮੰਨ ਕੇ ਚੱਲੀਏ ਵੀ ਜਾਗ ਕੇ ਵੇਖੀਏ ਮੈਲ ਹੈ ਕਿਹੜੀ ਕਿਹੜੀ ਹੈ ਸਾਡੇ ਅੰਦਰ ਘਾਟਾਂ ਕਿਹੜੀਆਂ ਕਿਹੜੀਆਂ ਸਾਡੀਆਂ ਫਿਰ ਇਦਾਂ ਬੇਨਤੀ ਕਰਨੀ ਸਿੱਖੀਏ ਵੀ ਹਮ ਮੈਲੇ ਅਸੀਂ ਮੈਲੇ ਹਾਂ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹੁਣ ਸਾਰਾ ਹੀ ਗਿਆਨ ਤੈਨੂੰ ਹੈ ਮੈਂ ਤੇ ਮੂਰਖ ਹਾਂ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਪਾਪ ਮਤਲਬ ਭੈੜੇ ਭੈੜੇ ਖਿਆਲ ਭੈੜੀ ਸੋਚ ਤੇ ਤੂੰ ਭੈੜੀ ਸੋਚ ਦਾ ਖੰਡਨ ਕਰ ਦਿੰਦਾ ਭੈੜੇ ਖਿਆਲਾਂ ਦਾ ਖੰਡਨ ਕਰ ਦਿੰਦਾ ਉਹ ਭੈੜੀ ਪਾਪੀ ਸੋਚ ਸੀ ਜਿਹੜੀ ਉਹ ਮਾਰ ਦਿੰਦਾ ਭੈੜੀ ਸੋਚ ਨੂੰ ਮਾਰਦਾ ਤੂੰ ਭੈੜੀ ਸੋਚ ਖਤਮ ਕਰ ਦਿੰਦਾ ਸੋ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੇਰਾ ਇਹ ਜਿਹੜੇ ਖੰਡਨ ਕਰਦਾ ਹੈ ਇਹ ਤੂੰ ਆਪਣੇ ਦੇਸ਼ ਤੇਰਾ ਵਧੀਆ ਦੇਸ਼ ਹੈ ਜਿੱਥੇ ਖਤਮ ਹੁੰਦਾ ਹੁਣ ਜਦੋਂ ਗੱਲ ਇਹ ਆਉਂਦੀ ਹੈ ਵੀ ਦੇਸ਼ ਤੇਰਾ ਬਹੁਤ ਵਧੀਆ ਫਿਰ ਤਾਂ ਮੂੰਹ ਚੱਕ ਲੈਨੇ ਵੀ ਉੱਤੇ ਕਿਤੇ ਦਰਗਾਹ ਹੈ ਦੇਸ਼ ਰੱਬ ਦਾ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਵੀ ਉੱਤੇ ਕਿਤੇ ਰੱਬ ਰਹਿੰਦਾ ਹੈ ਉਹ ਦੇਸ਼ ਬਹੁਤ ਵਧੀਆ ਜਿੱਥੇ ਰੱਬ ਰਹਿੰਦਾ ਉੱਤੇ ਪਤਾ ਨਹੀਂ ਕੀ ਕੁਝ ਚੱਲਦਾ ਹੈ ਪਰ ਦੇਸ਼ ਕਿਹੜਾ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਤੇ ਪਰਮਾਤਮਾ ਦਾ ਦੇਸ਼ ਹੈ ਸਾਧ ਸੰਗਤ ਸਤ ਸੰਗਤ ਚਾਹੇ ਤੁਸੀਂ ਪੰਜ ਜਣੇ ਬਹਿ ਕੇ ਸੱਚ ਦੀ ਵਿਚਾਰ ਕਰੋ ਭਾਵੇਂ ਦੋ ਜਣੇ ਗੱਲਾਂ ਕਰਿਆ ਕਰੋ ਰੋਜ਼ ਉਹ ਤੁਹਾਡੀ ਸਤ ਸੰਗਤ ਹੈ ਉਹਦੇ 'ਚ ਜਾ ਕੇ ਜਦੋਂ ਵਿਚਾਰ ਹੋਣੀ ਹੈ ਸੋਚ ਗੱਲ ਚੱਲਣੀ ਹੈ ਉੱਥੇ ਭੈੜੀਆਂ ਆਦਤਾਂ ਦੀ ਗੱਲ ਚੱਲੂ ਮਾਂ ਪਰਮਾਤਮਾ ਦੇ ਸਿਸਟਮ ਦੀ ਪਰਮਾਤਮਾ ਦੇ ਨਿਯਮਾਂ ਦੀ ਗੱਲ ਚੱਲੂ ਫਿਰ ਭੈੜੀਆਂ ਆਦਤਾਂ ਬੰਦਾ ਛੱਡਦਾ ਹੈ ਸਤ ਸੰਗਤ ਦਾ ਮਤਲਬ ਹੈ ਸੱਚ ਦੀ ਵਿਚਾਰ ਕਰਨੀ ਸਵੇਰੇ ਜਿਹੜਾ ਨਿਤਨੇਮ ਕਰਦੇ ਹੋ ਉਹ ਵੀ ਤੇ ਤੁਸੀਂ ਸੱਚ ਦੇ ਨਾਲ ਸੱਚ ਦੀ ਵਿਚਾਰ ਕਰਨੀ ਸੱਤ ਅਸੱਤ ਦੀ ਗੱਲ ਕਰਨੀ ਉਹ ਵੀ ਸਤ ਸੰਗਤ ਹੀ ਹੈ ਤਾਂ ਕਰਕੇ ਇਦਾਂ ਹੀ ਨਹੀਂ ਵੀ ਗੱਲਾਂ ਇਦਾਂ ਬਹਿ ਕੇ ਸਤ ਸੰਗਤ ਹੁੰਦੀ ਹੈ ਬਸ ਜਿੱਥੇ ਵੀ ਤੇਰੀ ਗੱਲ ਹੁੰਦੀ ਹੈ ਉਹ ਚੰਗੀ ਵਿਚਾਰ ਜਿੱਥੇ ਚੱਲਦੀ ਹੈ ਉਹੀ ਸਤ ਸੰਗਤ ਹੈ ਨੀਕੋ ਠਾਕੁਰ ਦੇਸਾ ਤੇਰਾ ਦੇਸ਼ ਬਹੁਤ ਵਧੀਆ ਜਿੱਥੇ ਮੈਲ ਨਿਕਲਦੀ ਹੈ ਮੈਲ ਕੱਢੀ ਜਾਂਦੀ ਹੈ ਨੀਕੋ ਠਾਕੁਰ ਦੇਸਾ ਫਿਰ ਤੁਮ ਸਭ ਸਾਜੇ ਸਾਰੇ ਸਾਜੇ ਤੇ ਆਈ ਨੇ ਸਾਜ ਨਿਵਾਜੇ ਜਿਹੜਾ ਮਾਨ ਸਤਕਾਰ ਮਿਲਿਆ ਉਹ ਵੀ ਦੀ ਰਹੀ ਹੈ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਸਰੀਰ ਵੀ ਤੈਂ ਦਿੱਤਾ ਜਾਨ ਵੀ ਤੈਂ ਦਿੱਤੀ ਜੀਓ ਪਿੰਡ ਦੇ ਪ੍ਰਾਣ ਸਾਹ ਵੀ ਤੈਂ ਚਲਾਏ ਨਿਰਗੁਣ ਹੁਣ ਅਗਲੀ ਕਿਰਪਾ ਇਹ ਕਰਦੇ ਜਿੱਥੇ ਸਾਹ ਦਿੱਤੇ ਆ ਸਰੀਰ ਦਿੱਤਾ ਹੈ ਉੱਥੇ ਤੇਰੇ ਕੋਲ ਕਿਹੜਾ ਘੱਟ ਹੈ ਤੂੰ ਗੁਣਾਂ ਦਾ ਤੇ ਸਾਗਰ ਹੈ ਗੁਣਾਂ ਦਾ ਸਾਗਰ ਹੈ ਸਾਗਰ ਚੋਂ ਬਾਲਟੀ ਭਰ ਕੇ ਕੱਢ ਲਓ ਉਹਦਾ ਕੀ ਘਟਦਾ ਸਾਗਰ ਚੋਂ ਕੌਲਾ ਕੱਢ ਲਓਗੇ ਪਾਣੀ ਦਾ ਭਰ ਕੇ ਉਹਦੇ ਚੋਂ ਕੀ ਬਾਟੀ ਕਰ ਕੀ ਫਰਕ ਪੈ ਜੂ ਵੀ ਇੰਨੇ ਨਾਲ ਹੀ ਤੇਰੇ ਕਿਨਕੇ ਨਾਲ ਕਿਨਕਾ ਇੱਕ ਦੇ ਦਵੇਂ ਅਕਲ ਦਾ ਸਮਝਦਾ ਤੇ ਮੇਰੇ ਤੇ ਕਿਰਪਾ ਹੋ ਜਾਣੀ ਜਿੱਥੇ ਇੰਨਾ ਕੁਝ ਦਿੱਤਾ ਹੈ ਸੱਚੇ ਪਾਤਸ਼ਾਹ ਜੀਓ ਪਿੰਡ ਦੇ ਪ੍ਰਾਣਾ ਉੱਥੇ ਕਿਰਪਾ ਕਰ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਤੂੰ ਤਰਸ ਕਰਕੇ ਹੁਣ ਇਹ ਵੀ ਦਾਨ ਦੇ ਦੇ ਮੇਰੇ ਤੇ ਗੁਣ ਵੀ ਦੇ ਦੇ ਹੁਣ ਸਾਹ ਤੇ ਚੱਲਦੇ ਆ ਸਰੀਰ ਤੇ ਹੈ ਪਰ ਗੁਣ ਕੋਈ ਨਹੀਂ ਔਗਣ ਨਹੀਂ ਜਦ ਮੈਂ ਵੇਖਾਂ ਆਪਣੇ ਬੱਲੇ ਕੁਝ ਨਾ ਮੇਰੇ ਬੱਲੇ ਸੱਚੇ ਪਾਤਸ਼ਾਹ ਮੇਰੇ ਤੇ ਕਮੀਆਂ ਹੀ ਕਮੀਆਂ ਨੇ ਔਗਣਾਂ ਦੇ ਭਰੇ ਪਏ ਆ ਬਸ ਜਿੱਥੇ ਸਾਹ ਦਿੱਤੇ ਆ ਜਿੱਥੇ ਸਰੀਰ ਦਿੱਤਾ ਹੈ ਉੱਥੇ ਤੂੰ ਕਿਰਪਾ ਕਰ ਹੁਣ ਸਾਨੂੰ ਗੁਣ ਵੀ ਦੇ ਦੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਤੇ ਬਾਕੀ ਮੇਰੇ ਰੱਬ ਜੀ ਤੇਰੇ ਵੱਲੋਂ ਤੇ ਖਜ਼ਾਨਾ ਖੋਲਿਆ ਹੀ ਪਿਆ ਅੱਗੇ ਬੇਨਤੀ ਵੀ ਇਹ ਨਹੀਂ ਵੀ ਤੂੰ ਬੰਦ ਕਰਕੇ ਰੱਖਿਆ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਤੂੰ ਸਦਾ ਸਦਾ ਤੂੰ ਤੇ ਸਦਾ ਹੀ ਕਿਰਪਾ ਕਰ ਪਰ ਅਸੀਂ ਉਹ ਹੀ ਮੂਰਖ ਅਸੀਂ ਲੈ ਹੀ ਨਹੀਂ ਸਕੇ ਅੱਜ ਤੱਕ ਤੇਰਾ ਖਜ਼ਾਨਾ ਤੇ ਬਹੁਤ ਵੱਡਾ ਹੈ ਕਮੀਆਂ ਸਾਡੀਆਂ ਹੈ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਤੂੰ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੂੰ ਆਪਣੇ ਬੱਚਿਆਂ ਵਾਂਗੂ ਕੋਈ ਨਾ ਕੋਈ ਮਿਲੀ ਪਊ ਜਿਹੜਾ ਘੁੱਟ ਲਵਾ ਦੂ ਮਿਲੀ ਪੈਂਦਾ ਫਿਰ ਇੰਟਰਸਟ ਤੇ ਡਿਪੈਂਡ ਕਰਦਾ ਜਿੱਦਾਂ ਦਾ ਇੰਟਰਸਟ ਹੋਊ ਬੰਦੇ ਦਾ ਉਦਾਂ ਦਾ ਫਿਰ ਉਹਨੂੰ ਵਿਧ ਵੀ ਬਣ ਜਾਂਦੀ ਸ਼ੌਂਕ ਦੀ ਗੱਲ ਹੈ ਤੁਹਾਡੀ ਲਗਨ ਦੀ ਗੱਲ ਹੈ ਇੰਟਰਸਟ ਲਗਨ ਵੀ ਜਿੱਦਾਂ ਦੀ ਬੰਦੇ ਦੀ ਲਗਨ ਹੋਊਗੀ ਉਦਾਂ ਦਾ ਫਿਰ ਉਹਨੂੰ ਅੱਗੇ ਕੋਈ ਨਾ ਕੋਈ ਵਿਧ ਬਣੂ ਹੀ ਨਾ ਫਿਰ ਲਗਨ ਦੀ ਗੱਲ ਹੈ ਸਾਰੀ ਤਾਂ ਕਰਕੇ ਭਾਈ ਜਦੋਂ ਅਸੀਂ ਐ ਬੇਨਤੀ ਕਰਾਂਗੇ ਵੀ ਸਾਡਾ ਕਮਲਿਆਂ ਜਾਂਦਾ ਤੇ ਇਹੋ ਹੀ ਹਾਲ ਹੈ ਕਹੋ ਨਾਨਕ ਹਮ ਇਹ ਹਵਾਲਾ ਸਾਡਾ ਹਾਲ ਤੇ ਇਹੋ ਹੀ ਹੈ ਪਰ ਤੂੰ ਮਿਹਰ ਕਰਕੇ ਰਾਖ ਸੰਤਨ ਕੈ ਪਾਛੈ ਭਾਵ ਕੇ ਕੋਈ ਗੁਰਮੁਖ ਸੰਗਤ ਆਪਣੀ ਦੇ ਵਿੱਚ ਤੂੰ ਸਾਨੂੰ ਜਿਹੜੇ ਤੇਰੇ ਬਾਰੇ ਤੇਰੀ ਗੱਲ ਕਰਨ ਤੇਰੇ ਬਾਰੇ ਜਾਣਦੇ ਹੋਣ ਤੇਰੇ ਨਾਲ ਜੁੜੇ ਹੋਏ ਹੋਣ ਤੇਰੇ ਪਿਆਰੇ ਹੋਣ ਜਿਹੜੇ ਉਹਨਾਂ ਦੀ ਸਾਨੂੰ ਸੰਗਤ ਦੇ ਦੇ ਤਾਂ ਜੋ ਮੇਰਾ ਵੀ ਭਲਾ ਹੋ ਜੇ ਆਹ ਤਰੀਕਾ ਦੱਸਦੇ ਆ ਗੁਰੂ ਜੀ ਪਹਿਲੇ ਨੰਬਰ ਤੇ ਚੇਤਾ ਰੱਖਿਓ ਇਹ ਅਸੀਂ ਸਮਝ ਲਈਏ ਵੀ ਮੈਲ ਸਾਡੇ ਅੰਦਰ ਭਰੀ ਹੋਈ ਹੈ ਮਨ ਮੰਨੇ ਵੀ ਅਸੀਂ ਮੈਲ ਦੇ ਭਰੇ ਹੋਏ ਹਾਂ ਸਾਡੇ ਚ ਕਮੀਆਂ ਹੈ ਨੇ ਸਾਡੇ ਚ ਘਾਟਾਂ ਹੈ ਨੇ ਪੂਰੀਆਂ ਕਮੀਆਂ ਹੋਣ ਦੇ ਬਾਵਜੂਦ ਵੀ ਬੰਦਾ ਅੱਜ ਮੰਨਣ ਨੂੰ ਤਿਆਰ ਨਹੀਂ। ਅਗਲਾ ਕਹਿੰਦਾ ਮੇਰੇ ਵਰਗਾ ਕਿਹੜਾ, ਮੇਰੇ ਵਰਗਾ ਚੰਗਾ ਕਿਹੜਾ, ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ। ਬਸ ਆਹ ਪ੍ਰੋਬਲਮ ਹੈ ਸਾਡੀ। ਜਦੋਂ ਮਨ ਕਰਕੇ ਇਹ ਗੱਲ ਮੰਨਾਂਗੇ ਤੇ ਫਿਰ ਮਹਾਰਾਜ ਕੋਈ ਸੰਗਤ ਬਖਸ਼ੋ, ਤੇ ਇਹ ਤੇ ਤਰੀਕਾ ਸਾਨੂੰ ਬੜਾ ਵਧੀਆ ਸਿਖਾਇਆ। ਜਿਨ੍ਹਾਂ ਉੱਤੇ ਸੰਦਣਿਆ ਦੁਰਮਤ ਵੰਝਿਆ ਮਿੱਤਰ ਅਸਾਡੜੇ, ਸਹੀ ਹੋਣ ਢੁੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ, ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚਿੱਤ। ਜੇ ਕਿਤੇ ਗੁਰਮੁਖ ਨਾਲ ਦੋਸਤੀ ਪੈ ਜਾਏ ਸਤਿਗੁਰ ਨਾਲ ਚਿੱਤ ਆਪੇ ਲੱਗ ਜਾਂਦਾ। ਦੋਸਤੀ ਗੁਰਮੁਖ ਨਾਲ ਪੈ ਜੇ ਚਿੱਤ ਆਪੇ ਸਤਿਗੁਰ ਨਾਲ ਲੱਗ ਜਾਂਦਾ। ਮਨਮੁਖ ਹੁਣ ਮੰਨ ਲਓ ਸ਼ਰਾਬੀ ਨਾਲ ਦੋਸਤੀ ਲਾ ਲਓ ਤੇ ਚਿੱਤ ਕਿਹਦੇ ਨਾਲ ਲੱਗੂ ਫਿਰ? ਸ਼ਰਾਬ ਨਾਲ। ਨਸ਼ੇੜੀ ਨਾਲ ਦੋਸਤੀ ਲਾ ਲਓ, ਚਿੱਤ ਕਾਹਦੇ ਨਾਲ ਲੱਗੂ? ਨਸ਼ੇ ਨਾਲ। ਝੂਠ ਨਾਲ, ਝੂਠੇ ਨਾਲ ਦੋਸਤੀ ਪਾ ਲਓ ਤੇ ਤੇਰਾ ਚਿੱਤ ਕਿਹਦੇ ਨਾਲ ਲੱਗ ਜੂ ਫਿਰ? ਹੌਲੀ ਹੌਲੀ ਝੂਠ ਨਾਲ। ਇਹੀ ਹੁੰਦਾ ਪਰ ਜਿਹਦੇ ਨਾਲ ਦੋਸਤੀ ਪਾ ਲਓਗੇ। ਹੁਣ ਗੁਰਮੁਖ ਸੌ ਕਰ ਦੋਸਤੀ, ਜੇ ਦੋਸਤੀ ਗੁਰਮੁਖਾਂ ਨਾਲ ਪਾਈਏ ਤੇ ਚਿੱਤ ਆਪੇ ਸਤਿਗੁਰੂ ਨਾਲ ਲੱਗੂ। ਸਤਿਗੁਰੂ ਮਤਲਬ ਸੱਚਾ ਗਿਆਨ, ਤੇ ਸੱਚਾ ਗਿਆਨ ਨੂੰ ਨਾਮ ਵੀ ਗਿਆ। ਅਕਲ ਲੈਣੀ, ਗਿਆਨ ਲੈਣਾ, ਨਾਮ ਲੈਣਾ ਵੀ ਹੁੰਦਾ। ਜਿਹਦਾ ਸਤਿਗੁਰੂ ਨਾਲ ਚਿੱਤ ਲੱਗ ਗਿਆ ਮਤਲਬ ਨਾਮ ਨਾਲ ਚਿੱਤ ਲੱਗ ਗਿਆ, ਤੇ ਨਾਮ ਨੇ ਆਪੇ ਮੈਲ ਧੋ ਦੇਣੀ। ਅਕਲ ਸਮਝ ਗਿਆਨ ਇਹਨੇ ਆਪੇ ਮੈਲ ਧੋ ਦੇਣੀ। ਸੋ ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚਿੱਤ, ਜਨਮ ਮਰਨ ਕਾ ਮੂਲ ਕੱਟੀ ਹੈ ਤਾਂ ਸੁੱਖ ਹੋਵੀ ਮਿੱਤਰ। ਕਹਿੰਦੇ ਗੁਰਮੁਖਾ ਭਾਈ ਮਿੱਤਰਾ ਤਾਂ ਸਦਾ ਲਈ ਸੁਖੀ ਹੋਏਗਾ। ਤੇ ਜੇ ਕਵੇਂ ਵੀ ਮਨਮੁਖਾਂ ਨਾਲ ਯਾਰੀ ਰੱਖਾਂਗੇ, ਵਿਗੜਿਆਂ ਵਿੱਚ ਬੈਠਾਂਗੇ, ਇਹੀ ਕੰਮ ਚੱਲੂ। ਫਿਰ ਕਹਿੰਦੇ ਮਨਮੁਖ ਸੌ ਕਰ ਦੋਸਤੀ ਸੁੱਖ ਕੇ ਪੁੱਛੇ ਮਿੱਤਰ। ਮਿੱਤਰਾ ਦੋਸਤੀ ਪਾ ਕੇ ਮਨਮੁਖਾਂ ਨਾਲ ਤੇ ਫਿਰ ਸੁੱਖ ਭਾਲਦਾ, ਫਿਰ ਨਹੀਂ। ਵਿਗੜਿਆਂ ਚ ਬਹਿ ਕੇ ਸਾਰੀ ਜ਼ਿੰਦਗੀ ਦੋਸਤੀ ਯਾਰੀ ਜਿਹੜੀ ਹੈ ਵਿਗੜਿਆਂ ਚ ਹੀ ਰੱਖੇਗਾ, ਫਿਰ ਕਿੱਥੇ? ਫਿਰ ਤੇ ਨਹੀਂ ਗੱਲ ਬਣਨੀ। ਹੁਣ ਇੱਕ ਬੰਦਾ ਪੜ੍ਹਨਾ ਚਾਹੁੰਦਾ ਹੈ, ਪੜ੍ਹਨ ਵਾਲੇ ਨਾਲ ਦੋਸਤੀ ਰੱਖੀ। ਫਿਰ ਜਿਹੜੇ ਨਹੀਂ ਪੜ੍ਹਦੇ ਉਹ ਫਿਰ ਤੈਨੂੰ ਕਹਿਣਗੇ ਵੀ ਯਾਰ ਕੀ ਪਿਆ ਪੜ੍ਹਾਈਆਂ ਚ, ਛੱਡ ਪਰੇ। ਐਈਂ ਰਹਿ ਗਏ ਕਈ, ਆਪਣੇ ਚ ਕਈ ਐਈਂ ਰਹਿ ਗਏ। ਕਈਆਂ ਨੂੰ ਪੜ੍ਹਨੇ ਪੁੜ੍ਹਨੇ ਪਾ ਦਿੱਤਾ ਸੀ ਮਾਂ ਪਿਓ ਨੇ, ਪੜ੍ਹਨੇ ਪਾ ਦਿੱਤਾ ਵੱਡਿਆਂ ਸਕੂਲਾਂ ਚ ਪਾ ਦਿੱਤਾ, ਪਰ ਬਹਿਣੀ ਉੱਠਣੀ ਉਹਨਾਂ ਦੇ ਬੰਦਿਆਂ ਚ ਰਹੀ। ਜਿਹੜੇ ਨਿਕੰਮੇ ਸੀ ਉਹ ਕਹਿੰਦੇ ਛੱਡ ਪਰੇ ਆ, ਵੀ ਬਹਿੰਦੇ ਆ ਮੌਜਾਂ ਕਰਦੇ ਆ, ਉਹ ਦੂਜੇ ਨੂੰ ਵੀ ਨਹੀਂ ਪੜ੍ਹਨ ਦਿੰਦੇ, ਉਹ ਖਾਲੀ ਰਹਿ ਜਾਂਦਾ ਫਿਰ ਬੰਦਾ। ਤਾਂ ਕਰਕੇ ਜੇ ਚਾਹੁੰਦੇ ਆ ਵੀ ਬਦਲੀਏ, ਫਿਰ ਕੋਈ ਨਾ ਕੋਈ ਯਾਰ ਬੇਲੀ ਮਿੱਤਰ ਦੋਸਤ ਇਦਾਂ ਦਾ ਲੱਭ। ਫਿਰ ਸਾਰਾ ਸਾਰਾ ਦਿਨ ਤਾਸ਼ਾਂ ਖੇਡ ਕੇ ਗੱਲ ਨਹੀਂ ਬਣਨੀ ਪਾਈ। ਫਿਰ ਸਾਡਾ ਤੇ ਇੰਟਰਸਟ ਹੀ ਇਹਨਾਂ ਚੀਜ਼ਾਂ 'ਚ। ਇੱਥੇ ਪਿੰਡਾਂ ਦਾ ਹਾਲ ਇਹੋ ਹੀ ਹੈ ਵੀ ਜਿਉਂ ਜੰਮਦੇ ਆ, ਸਾਲ ਵਿੱਚ ਤਿੰਨ ਚਾਰ ਮਹੀਨੇ ਜ਼ਿਮੀਂਦਾਰਾਂ ਨੂੰ ਜ਼ਿਆਦਾ ਕੰਮ ਹੁੰਦਾ ਜਦੋਂ ਆਪਾਂ ਖੇਤੀ ਫਸਲ ਬੀਜਣੀ ਵੱਢਣੀ ਹੁੰਦੀ ਹੈ। ਆਮ ਤੇ ਇੱਦਾਂ ਹੀ ਹੈ ਨਾ ਪਿੰਡਾਂ ਵਾਲੀ, ਆਪਾਂ ਚਾਰ ਕੁ ਮਹੀਨੇ ਜ਼ਿਆਦਾ ਕੰਮ ਪੈਂਦਾ ਸਾਲ ਵਿੱਚ, ਤੇ ਅੱਠ ਮਹੀਨੇ ਜਿਹੜਾ ਸਾਡੀ ਕਾਫੀ ਵਿਹਲ ਵੀ ਮਿਲ ਜਾਂਦੀ ਹੈ, ਜਿਹਦੇ ਵਿੱਚ ਮੱਝਾਂ ਦਾ ਹੁੰਦਾ ਵੀ ਮੱਝ ਕੱਖ ਪੱਠਾ ਕਰ ਲਓ ਭਾਈਆ, ਇਹ ਹੁੰਦਾ ਨਾਲ ਘਰ ਦਾ ਮਾੜਾ ਮੋਟਾ ਹੁੰਦਾ। ਬਥੇਰਾ ਟਾਈਮ ਜ਼ਿਮੀਂਦਾਰ ਜੇ ਚਾਹੇ ਫਸਲਾਂ ਵੇਲੇ ਦੋ ਤਿੰਨ ਮਹੀਨੇ ਬਿਜੀ ਹੋ ਗਿਆ, ਉਦਾਂ ਤੇ ਟਾਈਮ ਕੱਢ ਸਕਦਾ ਜੇ ਚਾਹੇ। ਹੁਣ ਕਿਹੜਾ ਰੋਜ਼ ਵੀ 10 ਘੰਟੇ ਜਾਣਾ ਹੀ ਪੈਣਾ ਹੈ? ਜਿਹੜੇ ਸਰਕਾਰੀ ਨੌਕਰੀਆਂ ਵਾਲੇ ਉਹਨਾਂ ਨੂੰ ਤਾਂ ਕੰਮ ਕਰਨਾ ਪੈਂਦਾ, ਜਾਣਾ ਹੀ ਪੈਂਦਾ। ਮੀਂਹ ਹੋਵੇ, ਹਨੇਰੀ ਹੋਵੇ, ਤਾਂ 8 ਵਜੇ ਉੱਠ ਕੇ ਤੁਰਨਾ ਪੈਂਦਾ। ਪਰ ਹੁਣ ਜਿਹੜੇ ਆਪਾਂ ਸਾਰਾ ਦਿਨ ਜੇ ਤਾਸ਼ਾਂ ਖੇਡਦੇ ਹੀ ਟਾਈਮ ਲੰਘਾ ਦਈਏ, ਦੋਸਤੀ ਪਾਈ ਕੀ ਉਹਨਾਂ ਨੇ ਉਹਨਾਂ ਨਾਲ ਰੱਖੀ? ਉਹੀ ਕੁਝ ਸਿਖਾਇਆ ਅਗਲੇ ਨੇ ਵੀ ਤਾਸ਼ ਵਿੱਚ ਆਹ ਵੀ ਹੁੰਦਾ, ਇੱਕ ਆਹ ਹੁੰਦਾ, ਇੱਕ ਆਹੀ ਕੁਝ ਸਿੱਖਿਆ ਸਾਰੀ ਜ਼ਿੰਦਗੀ। ਜੇ ਕਿਤੇ ਇੰਟਰਸਟ ਹੀ ਨਹੀਂ ਪੈਦਾ ਹੋਇਆ ਅੰਦਰ, ਸ਼ੌਂਕ ਹੀ ਨਹੀਂ ਬਣੇ, ਕਾਢ ਹੁਣ ਦਿਮਾਗ ਜੇ ਇੱਧਰ ਵਾਲੇ ਪਾਸੇ ਲੱਗੇ ਉੱਧਰ ਫਿਰ ਵੱਡੀਆਂ ਵੱਡੀਆਂ ਕਾਢਾਂ ਕੱਢਦਾ ਅਗਲਾ। ਇਹਦੇ ਸਾਡੇ ਵਾਲਿਆਂ ਨੇ ਬਸ ਆਹੀ ਕਾਢਾਂ ਕੱਢੀਆਂ ਹੋਣਗੀਆਂ ਵੀ ਐਂ ਪੋਚਾ ਜਿਹਾ ਫੇਰ ਦੀਦਾ, ਐਂ ਪਹਿਲਾਂ ਗੁੜ ਪਾ ਲਈਦਾ, ਮੁੜ ਕੇ ਫਿਰ ਐਂ ਭੱਠੀ ਜੀ ਲਾ ਲਈਦੀ ਹੈ, ਮੁੜ ਕੇ ਫਿਰ ਐਂ ਪੋਚੀ ਜੀ ਨਲਕਾ ਜਿਹਾ ਲਾ, ਨਲਕੀ ਜੀ ਲਾ ਲਈਦੀ ਹੈ, ਫਿਰ ਭਾਫ ਜੀ ਨਿਕਲਦੀ ਹੈ, ਫਿਰ ਬੂੰਦਾਂ ਬਣ ਜਾਂਦੀਆਂ, ਫਿਰ ਅੱਗੇ ਬੋਤਲ ਕਰ ਦਿੱਤੀ ਹੈ। ਵਾਹ, ਆਹੀ ਸਿੱਖਿਆ ਹੋਇਆ। ਮੁੜ ਕੇ ਅੱਗ ਲਾ ਕੇ ਚੈੱਕ ਕਰ ਲਿਆ ਕਰੋ ਵੀ ਵਧੀਆ ਬਣੀ, ਫਿਰ ਆਹ ਕਾਢਾਂ ਕੱਢੀਆਂ, ਆਹ ਕਾਢਾਂ ਕੱਢੀਆਂ। ਹੋਰ ਕੀ, ਕੱਲ ਵੇਖਦੇ ਸੀ ਇੱਕੋ, ਮੇਰਾ ਖਿਆਲ ਸ਼ਾਇਦ ਹੋਲੇ ਮਹੱਲੇ ਦੀ ਹੋਵੇ ਜਾਂ ਸ਼ਾਇਦ ਕਿਤੇ ਹੋਰ ਦੀ ਹੋਊ, ਉਹ ਨਿਹੰਗ ਸਿੰਘ ਨੇ ਉਹ ਜਿਹੜੀ ਭੰਗ ਘੋਟਣ ਵਾਲੀ ਹੈ ਉਹਦੇ ਤੇ ਮਸ਼ੀਨ ਲਾਈ ਹੋਈ ਹੈ ਫਿੱਟ ਕੀਤੀ, ਨਲਕੇ ਜਿਵੇਂ ਨਲਕੇ ਤੇ ਨਹੀਂ ਹੁੰਦੀ ਮਸ਼ੀਨ, ਉਹ ਫਿਰ ਮਸ਼ੀਨ ਹੀ ਰਗੜਦੀ ਹੈ। ਮੈਂ ਕਿਹਾ ਆਹ ਕਾਢਾਂ ਕੱਢੀਆਂ ਅਸੀਂ ਵੀ ਭੰਗ ਹੁਣ ਮਸ਼ੀਨਾਂ ਤੇ ਘੋਟਿਆ, ਆਹ ਇੱਥੇ ਖੜੇ ਹਾਂ ਸਾਡੀਆਂ ਕਾਢਾਂ ਤੇ ਇੰਨੀਆਂ ਕੀ ਹੈ ਬਸ। ਇੱਥੇ ਕਿ ਤੱਕ ਪਹੁੰਚਿਆ, ਟੈਕਨੋਲੋਜੀ ਕਿੱਥੇ ਤੱਕ ਬਣ ਗਿਆ ਸਾਰਾ ਕੁਝ, ਬਾਹਰਲਿਆਂ ਦੇ ਦਿਮਾਗ ਵਰਤ ਕੇ। ਹੁਣ ਵੇਖੋ ਇੱਕ ਫੋਨ ਜੇ ਬੰਦਾ ਖਰੀਦਦਾ ਹੈ, ਹੁਣ ਲੱਖ ਰੁਪਈਏ ਦਾ ਵੀ ਫੋਨ ਹੈ। ਆ ਜਿਹੜੇ ਆਮ ਅੱਜ ਕੱਲ ਆਮ ਬੰਦਿਆਂ ਦੇ ਆਮ ਘਰਾਂ ਦੇ ਵਿੱਚ, ਆਮ ਘਰਾਂ 'ਚ ਜਿਹੜੇ ਕੋਈ ਆਮ ਵੀ 10-10 ਹਜ਼ਾਰ ਦੇ ਨੋਰਮਲ ਬੰਦਿਆਂ ਕੋਲ ਫੋਨ ਹੈਗੇ, 10-10 ਹਜ਼ਾਰ ਦਾ, 12 ਹਜ਼ਾਰ ਦਾ, 15 ਹਜ਼ਾਰ ਦਾ, ਚਲੋ ਥੱਲੇ ਆਊਗਾ ਤੇ 5 ਹਜ਼ਾਰ ਦਾ। ਪਰ ਹੁਣ 10 ਹਜ਼ਾਰ ਦਾ ਜਿਹੜਾ ਫੋਨ ਹੈ, ਫਸਲ ਜਿਹੜੀ ਹੈ, ਫਸਲ ਦਾ ਹਿਸਾਬ ਕੱਢ ਕੇ ਵੇਖੋ ਬਈ ਇੱਕ ਇੱਕ ਕਿੱਲੇ ਦੇ ਵਿੱਚ 8 ਕਨਾਲਾਂ ਹੁੰਦੀਆਂ। ਹੁਣ ਇੱਕ ਕਿੱਲੇ 'ਚ 8 ਕਨਾਲਾਂ ਹੁੰਦੀਆਂ, ਭਲਾ ਕਿੰਨੇ ਕਨਾਲਾਂ ਦੀ ਫਸਲ ਦੀ ਇਨਕਮ 10 ਹਜ਼ਾਰ ਹੈ? ਇਨਕਮ ਪੂਰਾ ਖਰਚਾ ਕੱਢ ਕੇ ਫਸਲ ਦੀ, ਇੱਕ ਫਸਲ 40 ਕੁ ਹਜ਼ਾਰ ਇੱਕ ਏਕੜ ਦਾ ਜੇ ਮੰਨ ਲਈਏ ਵੀ 40 ਹਜ਼ਾਰ ਮਸਾਂ ਹੀ ਬਚਦਾ ਹੋ, ਮਸਾਂ ਹੀ ਬਚਿਆ ਸਾਲ ਦਾ, ਤੇ ਇੱਕ ਫਸਲ ਦਾ 20 ਹਜ਼ਾਰ, ਇੱਕ ਏਕੜ ਦਾ 20 ਹਜ਼ਾਰ, ਅੱਧੇ ਕਿੱਲੇ ਦੀ ਫਸਲ ਲੈ ਇੱਕ ਅੱਧੇ ਕਿੱਲੇ ਦੀ ਇੱਕ ਫੋਨ ਹੀ ਖਾ ਗਿਆ। ਆਖੋ ਸਤਨਾਮ, ਸਾਡੇ ਵੇਖੋ ਹੁਣ ਬਾਹਰਲੇ ਫੋਨ ਭੇਜ ਰਹੇ ਆ ਤੇ ਸਾਡੀਆਂ ਫਸਲਾਂ ਕਿੰਨੀਆਂ ਜਾ ਰਹੀਆਂ, ਤੇ ਟੱਬਰ ਦੇ 4 ਜੀਆਂ ਕੋਲ ਫੋਨ ਨੇ, 2 ਕਿੱਲੇ ਤੇ ਹੀ ਗਏ ਫਸਲਾਂ ਸਾਡੀਆਂ, ਇਹ ਇੱਦਾਂ ਹੀ ਜਾਣ। ਅਗਲਿਆਂ ਨੇ ਟੈਕਨੋਲੋਜੀ ਕੱਢ ਕੇ ਕਿੰਨਾ ਕੁਝ ਬਣਾ ਲਿਆ ਉੱਥੇ ਬਾਹਰਲਿਆਂ ਦੇਸ਼ਾਂ 'ਚ, ਉਧਰਲੀਆਂ ਚੀਜ਼ਾਂ ਜਦੋਂ ਇੱਧਰ ਆਉਂਦੀਆਂ ਸਾਡਾ ਤੇ ਕਿੰਨਾ ਕੁਛ ਲੈ ਜਾਂਦੇ ਨੇ, ਨਿੱਕੀ ਜੀ ਚੀਜ਼ ਫੜਾਤੀ, ਕਿੰਨੀਆਂ ਬੋਰੀਆਂ ਦੇਣੀਆਂ ਪੈਣਗੀਆਂ ਵੇਖੋ ਫਸਲ ਦੀ, ਅੱਧੇ ਕਿੱਲੇ ਦੀ ਕਿੰਨੀਆਂ ਬੋਰੀਆਂ ਫਸਲ ਦੀਆਂ, ਤੇ ਇੰਨਾ ਕੁ ਫੜਾਤਾ ਇੱਧਰ, ਆਹ ਲੈ ਆਹ ਚੱਕੋ ਜੀ। ਹੁਣ ਵੇਖੋ ਵੀ ਅਗਲੇ ਨੇ ਕੱਢਾਂ ਹੀ ਇੱਦਾਂ ਦੀਆਂ ਕੱਢੀਆਂ। ਹੁਣ ਸਾਡੇ ਵਰਗਿਆਂ ਨੇ ਸਾਡਾ ਬੇੜਾ ਗਰਕ ਕਰਤਾ ਨਕਲੀ ਧਰਮ ਨੇ, ਨਕਲੀ ਧਰਮ ਜਿਹੜਾ ਅੱਜ ਕੱਲ੍ਹ ਜਿਹੜੀਆਂ ਵੀ ਆਹ ਕਰ ਲਓ ਜੀ, ਆਹ ਕਰ ਲਓ ਜੀ, ਉੱਥੇ ਐਂ ਕਰ ਦਿਓ, ਉੱਥੇ ਐਂ ਕਰ ਦਿਓ, ਇੱਥੇ ਤੇਲ ਚੜਾ ਦਿਓ, ਇੱਥੇ ਦੀਵਾ ਜਗਾ ਦਿਓ, ਇੱਥੇ ਪੱਥਰ ਟੇਕ ਲਓ, ਇਹਨਾਂ ਗੱਲਾਂ 'ਚ ਉਲਝੇ ਰਹੇ ਦਿਮਾਗ ਸਵਾਹ ਚੱਲਣੇ ਸੀ ਸਾਡੇ, ਡੈੱਡ ਬੰਦਿਆਂ ਨੇ ਹੋਰ ਡੈੱਡ ਕਰਤਾ, ਆਹੀ ਕੁਛ ਕੀਤਾ। ਅੱਜ ਕਿਤੇ ਟੈਕਨੋਲੋਜੀਆਂ ਇੱਥੇ ਫੈਕਟਰੀਆਂ ਲੱਗੀਆਂ ਹੁੰਦੀਆਂ, ਅਸੀਂ ਬਣਾਉਂਦੇ, ਅਮਰੀਕਾ ਵਾਲੇ ਵੇਖ ਲਏ ਸਾਡੇ ਕੰਨੀ, ਅਸੀਂ ਬਣਾਉਂਦੇ, ਇੱਥੋਂ ਬਣ ਕੇ ਜਾਂਦਾ, ਅਸੀਂ ਤੇ ਫਸਲਾਂ ਵਾਲੇ ਰਹਿ ਗਏ ਬਸ। ਹੁਣ ਅਗਲਾ 10 ਬੋਰੀਆਂ 15 ਬੋਰੀਆਂ ਦੇਗਾ ਤਾਂ ਇੱਕ ਫੋਨ ਮਿਲੂਗਾ, ਅਗਲਿਆਂ ਨੇ ਉਹ ਚੀਜ਼ਾਂ ਹੀ ਇੱਦਾਂ ਦੀਆਂ ਬਣਾਈਆਂ। ਹੁਣ ਲੋੜ ਤੇਰੀ ਹੈ, ਸਰਨਾ ਹੈ ਨਹੀਂ, ਕਰੀਏ ਕੀ? ਸਰਨਾ ਹੈ ਨਹੀਂ, ਗੁਜ਼ਾਰਾ ਨਹੀਂ ਇਹਨਾਂ ਚੀਜ਼ਾਂ ਬਿਨਾਂ, ਸਰਨਾ ਨਹੀਂ। ਤੇ ਜੇ ਅੱਜ ਤੇ 10 ਹਜ਼ਾਰ ਦਾ ਹੈ, ਜੇ 20 ਦਾ ਕਰਤਾ, 30 ਦਾ, 50 ਦਾ ਕਰਤਾ, ਫਿਰ ਲੈਣਾ ਫਿਰ ਵੀ ਪੈਣਾ, ਸਾਡੇ ਰੇਟ ਉਹੀ ਰਹਿਣਗੇ। ਆਖੋ ਸਤਨਾਮ, ਸਾਡੀਆਂ ਫਸਲਾਂ ਦੇ ਰੇਟ ਤੇ ਉਹੀ ਰਹਿਣਗੇ, ਬੈਠੇ ਰਹੋ ਬਸ, ਆਹੀ ਕੁਛ ਕੀਤਾ, ਦਿਮਾਗ ਡੈੱਡ ਹੋ ਗਏ, ਵਰਤਣਾ ਕੀ ਸੀ? ਤਾਂ ਕਰਕੇ ਭਾਈ ਮੰਨ ਕੇ ਚੱਲੀਏ ਆਪਾਂ ਵੀ ਜੇ ਚਾਹੁੰਦਾ ਹੈ ਇੱਧਰਲੇ ਪਾਸੇ ਚੱਲਣਾ ਤੇ ਸ਼ੌਂਕ ਰੱਖ, ਤਾਸ਼ਾਂ ਖੇਡ ਕੇ ਸਾਰਾ ਸਾਰਾ ਦਿਨ ਬਸ ਲੰਘ ਗਈ ਜ਼ਿੰਦਗੀ, ਅਗਰ ਐ ਨਾ ਕਰੋ, ਇਹ ਤਾਂ ਖੇੜੇ ਛੱਡਣੇ ਪੈਣਗੇ ਵੀ ਇੱਥੇ ਛੱਡੋ, ਮਨਾ ਇਹਨਾਂ ਢਾਣੀਆਂ 'ਚ ਨਹੀਂ ਬਹਿਣਾ ਆਪਾਂ, ਛੱਡ ਪਰੇ ਉਦਾਂ ਦਾ ਬਣਾ ਕੋਈ ਦੋਸਤ ਮਿੱਤਰ ਆਪਦਾ, ਪਾਈਏ ਤੇਲ ਮੋਟਰਸਾਈਕਲ ਤੇ ਚੱਲੀਏ, ਉੱਥੇ ਸਤਸੰਗ ਪ੍ਰੋਗਰਾਮ ਚੱਲੀਏ, ਚੱਲ ਕੱਲੇ ਬਹਿ ਕੇ ਟੀਕਾ ਲੈ ਆਓ, ਗੁਰਬਾਣੀ ਦੇ ਅਰਥ ਪੜ੍ਹੀਏ, ਗੁਰਬਾਣੀ ਦੇ ਅਰਥ ਪੜ੍ਹੀਏ, ਬਹਿ ਕੇ ਕਿਤਾਬ ਛੇੜੀਏ, ਅੱਜ ਕੱਲ੍ਹ ਆ ਸਿਆਲ ਦਾ ਮਹੀਨਾ, ਬਹਿ ਕੇ ਆਪਾਂ ਤਾਂ 6 ਮਹੀਨਿਆਂ 'ਚ ਪੜ੍ਹੀਏ ਪੂਰਾ, ਪਤਾ ਤੇ ਲੱਗੇ ਲਿਖਿਆ ਕੀ ਬਾਣੀ ਵਿੱਚ, ਅਸੀਂ ਟਾਈਮ ਖਰਾਬ ਨਹੀਂ ਕਰਨਾ, ਬਸ ਫਿਰ ਆਪੇ ਆਪੇ ਇੰਟਰਸਟ ਬਣ ਸਕਦਾ। ਏਦਾਂ ਨਾ ਮਨਮੁਖ ਸੌਂਕ ਕਰ ਦੋਸਤੀ ਸੁੱਖ ਕੇ ਪੁੱਛੇ ਮਿੱਤ, ਕਹਿੰਦੇ ਉਹ ਮਿੱਤਰਾ ਬਹਿ ਕੇ ਮਾੜੇ ਬੰਦਿਆਂ ਦੇ ਵਿੱਚ ਸਾਰਾ ਤੇਰ ਸਾਰੀ ਜ਼ਿੰਦਗੀ ਪੁੱਠੇ ਸਿੱਧੇ ਕੰਮ ਕਰਦਿਆਂ ਦੀ ਲੰਘ ਗਈ, ਫਿਰ ਸੁੱਖ ਭਾਲਦਾ, ਫਿਰ ਸੁੱਖ ਕਿੱਥੇ? ਜੇ ਚਾਹੁੰਦਾ ਗੁਰਮੁਖ ਸੌਂਕ ਕਰ ਦੋਸਤੀ, ਸਤਿਗੁਰ ਸੌਂ ਲਾਏ ਚਿੱਤ, ਸਹੀ ਬੰਦਿਆਂ ਨਾਲ ਦੋਸਤੀ ਪਾ ਕੇ ਸੱਚੇ ਗਿਆਨ ਵਿੱਚ ਚਿੱਤ ਲਾ, ਅਕਲ ਵਾਲੇ ਪਾਸੇ ਤੁਰ, ਅਕਲ ਲੈਣ ਵਾਲੇ ਪਾਸੇ ਤੁਰ, ਸੱਚਾ ਗਿਆਨ ਲੈ, ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਮਿੱਤ। ਤੇ ਇਸੇ ਕਰਕੇ ਆਪਾਂ ਸਾਰੇ ਅਰਦਾਸ ਨਿੱਤ ਕਰਦੇ ਹਾਂ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਮੇਰੇ ਰੱਬ ਜੀ, ਮਿਲੀ ਉਹਨਾਂ ਪਿਆਰਿਆਂ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਮੇਰੀ ਉਹਨਾਂ ਪਿਆਰਿਆਂ ਤੇਰਾ ਨਾਮ ਚੇਤੇ ਆਵੇ ਮੇਰੀ ਉਹਨਾਂ ਬੇਲੀਓ ਨਾ ਪਿਆਰਿਆ ਜਿੰਨਾ ਮਿਲਿਆ ਤੇਰਾ ਨਾਮ ਜਿੱਤਿਆ ਬੋਲੋ ਬੋਲੋ ਬੋਲੋ ਬਈ ਜਿੱਤ ਆਵੇ ਬੇਲੀਓ ਨਾ ਪਿਆਰਿਆਂ ਬੇਲੀਓ ਨਾ ਜੀ ਪਿਆਰਿਆਂ ਬੇਲੀਓ ਨਾ ਜੀ ਪਿਆਰਿਆਂ ਬੇਲੀਓ ਨਾ ਜੀ ਪਿਆਰਿਆਂ ਬੇਲੀਓ ਨਾ ਜੀ ਉਹਨਾਂ ਜੀ ਪਿਆਰਿਆਂ ਨੂੰ ਮੇਰਾ ਤੇਰਾ ਨਾਮ ਚਿੱਤ ਆਵੇ ਦਾਤਿਆ ਪਿਆਰਿਆਂ ਨੂੰ ਬੇਲੀ ਉਹਨਾਂ ਜੀ ਪਿਆਰਿਆਂ ਉਹ ਪਿਤਾ ਮੇਰਾ ਤੇਰਾ ਨਾਮ ਚਿੱਤ ਆਵੇ ਮਿੱਤਰ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਬਿਰਲੇ ਕੇ ਪਰ ਗੱਲ ਇਹ ਹੈ ਵੀ ਬਿਰਲੇ ਹੁੰਦੇ ਆ ਬਹੁਤੇ ਨਹੀਂ ਹੁੰਦੇ ਇਸ ਰਾਹ ਤੇ ਤੁਰਨ ਵਾਲੇ ਇਸ ਗੱਲ ਨੂੰ ਸਮਝਣ ਵਾਲੇ ਬਿਰਲੇ ਬਿਰਲੇ ਹੁੰਦੇ ਬਹੁਤਾਤ ਜਿਹੜਾ ਸਾਡਾ ਸੁਭਾਅ ਆ ਸਾਡਾ ਅੱਜ ਦਾ ਜਿਹੜਾ ਸਮਾਜ ਹੈ ਅੱਜ ਸਾਡਾ ਬਹੁਤਿਆਂ ਦਾ ਸੁਭਾਅ ਜਿਹੜਾ ਹੈ ਉਹ ਦੂਜੇ ਪਾਸੇ ਹੀ ਹੁੰਦਾ ਹੈ ਇਸ ਪਾਸੇ ਇੰਟਰਸਟ ਬਹੁਤ ਘੱਟ ਲੋਕਾਂ ਦਾ ਹੁੰਦਾ ਤਾਂ ਕਰਕੇ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿੰਨ ਦੰਤਾਂ ਚੱਕ ਖਾਇਆ ਕਹਿੰਦੇ ਮਟੀਰੀਅਲਿਜ਼ਮ ਹੈ ਨਾ ਜਿਹੜਾ ਪਦਾਰਥਵਾਦ ਹੈ ਜਿਹੜਾ ਇਹ ਚੀਜ਼ਾਂ ਬੰਦੇ ਨੂੰ ਕਹਿੰਦੇ ਸੁਰਤ ਖਾ ਜਾਂਦੀਆਂ ਵਿਣ ਦੰਤਾਂ ਜੱਗ ਅੰਦਰਲਾ ਜਿਹੜਾ ਜਗਤ ਸਿਰਜਣਾ ਸੀ ਜਿਹੜਾ ਜੱਗ ਉਹ ਖਾਧਾ ਹੀ ਜਾਂਦਾ ਸਮਝ ਲਓ ਵੀ ਤੁਸੀਂ ਸੁਰਤ ਖਾਧੀ ਜਾਂਦੀ ਹੈ ਅੰਦਰੋਂ ਬੰਦਾ ਖਾਧਾ ਵੀ ਜਾਂਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਦੰਦ ਨਹੀਂ ਨਾ ਹੈ ਮਾਇਆ ਦੇ ਕਿਹੜਾ ਦੰਦ ਦਿਸਦੇ ਆ ਕਿਤੇ ਮਾਇਆ ਦਾ ਅਰਥ ਕੋਈ ਪੈਸੇ ਥੋੜਾ ਹੁੰਦਾ ਹੈ ਨੋਟ ਥੋੜਾ ਹੁੰਦਾ ਵੀ ਪੈਸੇ ਹੀ ਮਾਇਆ ਆਹ ਨੋਟ ਤੇ ਹੋ ਸਕਦਾ ਪੰਜਾਂ ਦਸਾਂ ਸਾਲਾਂ ਚ ਬੰਦ ਹੀ ਹੋ ਜਾਣ ਚੱਲਣੀ ਨਾ ਹਰੇਕ ਕੋਲ ਹੀ ਕਾਰਡ ਹੋਵੇ ਜਿਵੇਂ ਸਰਕਾਰਾਂ ਦਾ ਸਿਸਟਮ ਬਣ ਰਿਹਾ ਹੈ ਆਉਣ ਵਾਲੇ ਸਮੇਂ 'ਚ ਹੋ ਸਕਦਾ ਨੋਟਬੰਦੀ ਹੋ ਜਾਣ ਬਾਹਰਲਿਆਂ ਦੇਸ਼ਾਂ 'ਚ ਕਿਹੜਾ ਨੋਟ ਵਰਤਦੇ ਆ ਲੋਕ ਬਹੁਤ ਘੱਟ ਨੋਟ ਵਰਤਦੇ ਆ ਜ਼ਿਆਦਾਤਰ ਤੇ ਹਰ ਜਗ੍ਹਾ ਹੀ ਉਹ ਕਾਰਡ ਹੀ ਚੱਲਦਾ ਬਸ ਜੇ ਟੋਲ ਪਲਾਜ਼ੇ ਤੇ ਵੀ ਕਾਰਡ ਹੀ ਦਿੰਦੇ ਆ ਜਿੱਥੇ ਵੀ ਕਿਤੇ ਵਰਤਦੇ ਆ ਉਹ ਕਾਰਡ ਹੀ ਵਰਤਦੇ ਆ ਹੱਥ ਤੇ ਲਾਉਂਦੇ ਹੀ ਨਹੀਂ ਜਿਵੇਂ ਸਾਡੇ ਤੇ ਜੇ ਬਾਬਾ ਜੀ ਮਾਇਆ ਨੂੰ ਹੱਥ ਨਾ ਲਾਉਣ ਕਹਿੰਦੇ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ ਮੈਨੂੰ ਸਾਡੇ ਪਿੰਡਾਂ ਵਿੱਚ ਅਗਰਾਹੀ ਲੈਣ ਆਉਂਦਾ ਹੁੰਦਾ ਇੱਕ ਬਾਬਾ ਤੇ ਉਹ ਨੀਲੇ ਰੰਗ ਦਾ ਚੋਲਾ ਪਾ ਕੇ ਰੱਖਦਾ ਸੀ ਲੌਂਗੋਵਾਲ ਦਾ ਸੀ ਮੇਰਾ ਖਿਆਲ ਤੇ ਉਹ ਆਇਆ ਕਰੇ ਜਦੋਂ ਸਾਡੇ ਪਿੰਡਾਂ ਵਿੱਚ ਤੇ ਮੇਰੇ ਪਿਤਾ ਨੇ ਕਹਿਣਾ ਵੀ ਅਸੀਂ ਤੇ ਉਹਨੂੰ ਉਗਰਾਹੀ ਦੇਣੀ ਬਾਬੇ ਕੱਲੇ ਨੂੰ ਹੋਰ ਨਹੀਂ ਕਿਸੇ ਨੂੰ ਹੋਰ ਵੀ ਕਈਆਂ ਦੀਆਂ ਬੋਰੀਆਂ ਆਉਂਦੀਆਂ ਨਾ ਪਿੰਡਾਂ ਉਹਨੂੰ ਦਿਆ ਕਰ ਮੈਂ ਪੁੱਛਿਆ ਇੱਕ ਵਾਰੀ ਮੈਂ ਕਿਹਾ ਇਹਨੂੰ ਪੈਸੇ ਕਿਉਂ ਦਿੰਦੇ ਉਹ ਕਹਿੰਦਾ ਹੈ ਬਾਬਾ ਮਾਇਆ ਨੂੰ ਹੱਥ ਨਹੀਂ ਲਾਉਂਦਾ ਤੇ ਉਹ ਜੇਬ ਹੁੰਦੀ ਉਹਦੇ ਇੱਥੇ ਲੱਗੀ ਉਹ ਜੇਬ ਅੱਗੇ ਕਰ ਦਿੰਦਾ ਸੀ ਇਦਾਂ ਇਦਾਂ ਜੇਬ ਦਾ ਬਟਨ ਜਿਹਾ ਖੋਲ ਕੇ ਉਹਦੇ ਇੱਥੇ ਲੱਗੀ ਹੋਈ ਤੁੱਕੀ ਜੀ ਲਾ ਕੇ ਤੇ ਇਦਾਂ ਅੱਗੇ ਕਰ ਦਿਆ ਕਰੇ ਉਹਦੇ ਵਿੱਚ ਪੈਸੇ ਪਾ ਦੇ ਉਹ ਇਦਾਂ ਭਲਾ ਮਾਨਸ ਜਿਹਾ ਬਾਬਾ ਸੀ ਉਹ ਪੈਸਿਆਂ ਨੂੰ ਹੱਥ ਨਹੀਂ ਲਾਉਂਦਾ ਤੇ ਸਾਡੇ ਹੁਣ ਇੰਨੇ ਨਾਲ ਹੀ ਸਾਡੇ ਵਾਲਾ ਲਾਣਾ ਵੀ ਉਹ ਤੇ ਜੀ ਪੈਸੇ ਨੂੰ ਹੱਥ ਨਹੀਂ ਲਾਉਂਦਾ ਬਾਬਾ ਉਹਨੂੰ ਦੇ ਦਿਆ ਕਰਨਾ ਪੈਸੇ ਹੁਣ ਘਰੇ ਜਾ ਕੇ ਉਹਦੇ ਨਾਲ ਦੇ ਦੱਸਿਆ ਕਰਨੇ ਘਰੇ ਜਾ ਕੇ ਆਪ ਹੀ ਗਿਣਦਾ ਸਾਰੇ ਪਰ ਇੱਥੇ ਹੱਥ ਨਹੀਂ ਲਾਉਂਦਾ ਜੇਬ 'ਚ ਪਾ ਦਿਓ ਉਦਾਂ ਮਾਇਆ ਨੂੰ ਕਹਿੰਦੇ ਹੱਥ ਨਹੀਂ ਲਾਉਂਦਾ ਤੇ ਜਦੋਂ ਮੈਂ ਪਹਿਲੀ ਵਾਰੀ ਬਾਹਰਲੇ ਬਾਹਰ ਗਿਆ ਨਾ ਜਦੋਂ ਪੰਜ ਵਿੱਚ 12-13 ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਕੈਨੇਡਾ ਗਿਆ ਉੱਧਰ ਵੇਖਿਆ ਉੱਥੇ ਤੇ ਹੱਥ ਕੋਈ ਵੀ ਨਹੀਂ ਲਾਉਂਦਾ ਮੈਂ ਕਿਹਾ ਇਹਦੇ ਹਿਸਾਬ ਨਾਲ ਸਾਰੇ ਬਾਬੇ ਨੇ ਨੋਟਾਂ ਨੂੰ ਤੇ ਹੱਥ ਹੀ ਨਹੀਂ ਲਾਉਂਦੇ ਇਹਦੇ ਵਰਤਦੇ ਹੀ ਕਾਰਡ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਸਾਡੇ ਵੀ ਇਦਾਂ ਹੀ ਚੱਲ ਜਾਏ ਵੀ ਜਿਹੜਾ ਨੋਟ ਨੂੰ ਹੱਥ ਨਾ ਲਾਵੇ ਇਹਦਾ ਮਤਲਬ ਮਾਇਆ ਨੂੰ ਹੱਥ ਨਹੀਂ ਲਾਉਂਦਾ ਮਤਲਬ ਮਾਇਆ ਫਿਰ ਹੁਣ ਕਈ ਵਿਚਾਰੀਆਂ ਬੀਬੀਆਂ ਸਾਰੀ ਜ਼ਿੰਦਗੀ ਘਰ ਵਾਲੀ ਸਮਾਨ ਲਿਆਵੇ ਘਰ ਵਾਲਾ ਹੀ ਵਰਤੇ ਉਹ ਆਪ ਉਹ ਨੋਟ ਉਹਦੇ ਕੋਲ ਹੁੰਦੇ ਹੀ ਨਹੀਂ ਲਾਵੇ ਹੱਥ ਇਹਦਾ ਮਤਲਬ ਇਹ ਥੋੜ੍ਹਾ ਹੋਇਆ ਵੀ ਇਹ ਬ੍ਰਹਮ ਗਿਆਨੀ ਹੋ ਗਏ ਐਂ ਥੋੜ੍ਹਾ ਹੁੰਦਾ ਇਹਦਾ ਅਰਥ ਮੰਨ ਲਓ ਹੁਣ ਮੈਂ ਜੇਬ 'ਚ ਪੈਸੇ ਰੱਖਣ ਦੀ ਆਦਤ ਨਹੀਂ ਵੈਸੇ ਹੀ ਆਦਤ ਨਹੀਂ ਹੁੰਦੀ ਕਈ ਵਾਰੀ ਵੀ ਜਦੋਂ ਮੱਥਾ ਟੇਕਣਾ ਹੁੰਦਾ ਉਹ ਨਾਲ ਵਾਲਾ ਫੜਾ ਦਿੰਦਾ ਉੱਥੇ ਅੱਗੇ ਰੱਖ ਦੀ ਦੇ ਪਰ ਇਹਦਾ ਮਤਲਬ ਇਹ ਥੋੜ੍ਹਾ ਵੀ ਜੇ ਹੁਣ ਮੰਨ ਲਓ ਵੀ ਮੈਂ ਕਹਾਂ ਵੀ ਮੇਰੇ ਹੱਥ ਹੀ ਨਹੀਂ ਲਾਉਂਦਾ ਇਹ ਕੀ ਹੋ ਸਕਦਾ ਭਾਵ ਕਿ ਮਾਇਆ ਦਾ ਅਰਥ ਅਸੀਂ ਨੋਟ ਕਰਦੇ ਹਾਂ ਨੋਟ ਥੋੜਾ ਮਾਇਆ ਹੁੰਦੀ ਹੈ ਮਾਇਆ ਦਾ ਅਰਥ ਹੈ ਜਿਹੜੀ ਚੀਜ਼ ਰੱਬ ਭੁਲਾਵੇ ਸੱਚ ਭੁਲਾਵੇ ਜਿਵੇਂ ਹੁਣ ਵੇਖਿਓ ਇਹ ਮਾਇਆ ਅੱਗੇ ਡੈਫੀਨੇਸ਼ਨ ਹੈ ਜਿੱਤ ਹਰ ਵਿਸਰ ਮੋਹ ਉਪਜੈ ਭਾਓ ਦੂਜਾ ਲਾਇਆ ਜਿਹੜੀ ਚੀਜ਼ ਰੱਬ ਭੁਲਾਵੇ ਉਹ ਮਾਇਆ ਸੱਚ ਭੁਲਾਵੇ ਕਿਵੇਂ ਹੁਣ ਵੇਖਿਓ ਸੁਣਿਓ ਸਮਝ ਆਜੂ ਗੱਲ ਮਾਇਆ ਦਾ ਅਰਥ ਇਹ ਹੈ ਵੀ ਤੈਂ ਕਤਲ ਹੁੰਦਾ ਵੇਖਿਆ ਕਤਲ ਹੁੰਦਾ ਵੇਖਿਆ ਇਹ ਕੀ ਹੈ ਸੱਚ ਤੈਨੂੰ ਇਹ ਪਤਾ ਤੇ ਜਿਹਦਾ ਕਤਲ ਹੋਇਆ ਉਹਦੇ ਘਰ ਵਾਲੀ ਕਹਿੰਦੀ ਵੇ ਮੇਰਿਆ ਵੀਰਾਂ ਗਵਾਹੀ ਦੇ ਦੇ ਤੇਰੀ ਗਵਾਹੀ ਕਰਕੇ ਜੇ ਗਵਾਹ ਬਣ ਜੇ ਗਵਾਹੀ ਦੇ ਦਵੇਂ ਤੇ ਮੇਰੇ ਪਤੀ ਦੇ ਕਾਤਲ ਨੂੰ ਸਜ਼ਾ ਮਿਲ ਜੂ ਤੇ ਤੂੰ ਇੱਕ ਵਾਰੀ ਗਵਾਹੀ ਦੇ ਦੇ ਤੇ ਜਦੋਂ ਤੂੰ ਘਰ ਵਾਲੀ ਨਾਲ ਸਲਾਹ ਕਰੇ ਘਰ ਵਾਲੀ ਕਵੇ ਛੱਡੋ ਜੀ ਪਰੇ ਆਪਾਂ ਕੱਲ ਨੂੰ ਪੰਗਾ ਲੈਣਾ ਘਰ ਵਾਲੀ ਘਰ ਵਾਲੀ ਦਾ ਉਹ ਭੋਲਾ ਜਿਹਾ ਚਿਹਰਾ ਵੇਖ ਕੇ ਤੂੰ ਮੁੱਕਰੀ ਜਾਵੇਂ ਬਸ ਸਮਝ ਲੈ ਤੇਰੇ ਘਰ ਵਾਲੀ ਨੇ ਸੱਚ ਨਾਲੋਂ ਤੈਨੂੰ ਤੋੜਤਾ ਬਸ ਇਹ ਉਹ ਘਰ ਵਾਲੀ ਵੀ ਮਾਇਆ ਹੈ ਘਰ ਵਾਲੀ ਮਾਇਆ ਦਾ ਰੂਪ ਹੈ ਜੇ ਬੱਚੇ ਅੱਗੇ ਕਰਦੇ ਵੀ ਨਿਆਣਿਆਂ ਕੰਨੀ ਵੇ ਕੱਲ ਨੂੰ ਪੰਗਾ ਲੈਣਾ ਐਵੇਂ ਵੱਡੇ ਬੰਦੇ ਨੇ ਜੱਪ ਛਿੜ ਜੂ ਕੋਈ ਬਸ ਫਿਰ ਉਹ ਨਿਆਣੇ ਹੀ ਮਾਇਆ ਸੱਚ ਭੁਲਾਤਾ ਹੁਣ ਸਾਡੇ ਆਮ ਹੀ ਹੈ ਵੀ ਸਰਪੰਚ ਗ੍ਰਾਂਟ ਖਾ ਗਿਆ ਸਾਡੇ ਪਿੰਡਾਂ 'ਚ ਇੱਦਾਂ ਹੁੰਦਾ ਹੀ ਹੈ ਨਾ ਭਾਈ ਵੀ ਸਰਪੰਚ ਗ੍ਰਾਂਟ ਖਾ ਗਿਆ ਤੇ ਅਗਲਾ ਕਹਿੰਦਾ ਫਿਰ ਬੋਲ ਕੁਛ ਚੱਲ ਛੱਡ ਪਰੇ ਆਪਾਂ ਕੱਲ ਨੂੰ ਪੰਗਾ ਲੈਣਾ ਕਿਹਦੇ ਕੰਨੀ ਵੇਖਦਾ ਆਪਦੇ ਪਰਿਵਾਰ ਕੰਨੀ ਵੇਖ ਕੇ ਬੋਲਿਆ ਹੀ ਨਹੀਂ ਚੁੱਪੀ ਕਰ ਗਿਆ ਸੱਚ ਭੁਲਾਤਾ ਜਿਹੜੀ ਚੀਜ਼ ਸੱਚ ਤੋਂ ਦੂਰ ਕਰਦੇ ਉਹੀ ਮਾਇਆ ਉਹੀ ਮਾਇਆ ਕੋਈ ਵੀ ਚੀਜ਼ ਸਾਹਮਣੇ ਆ ਸਕਦੀ ਜ਼ਿੰਦਗੀ 'ਚ ਛੱਡ ਪਰੇ ਯਾਰ ਉਹੀ ਮਾਇਆ ਹੋਰ ਮਾਇਆ ਕੋਈ ਨੋਟਾਂ ਨੂੰ ਕਹਿੰਦੇ ਇਹ ਤੇ ਕਰੰਸੀ ਹੈ ਨਾਮ ਹੀ ਹੋਵੇ ਤਾਂ ਵੀ ਕਦੇ ਕਿਵੇਂ ਦੀ ਆ ਜਾਂਦੀ ਨਾਮ ਹੀ ਹੋਈ ਤਾਂ ਵੀ ਚੱਲ ਮਾਇਆ ਮਤਲਬ ਜਿਹੜੀ ਚੀਜ਼ ਰੱਬ ਦਾ ਚੇਤਾ ਭਲਾ ਜਿਹੜੀ ਚੀਜ਼ ਸੱਚ ਤੇ ਚੱਲਣ ਨਾ ਜਿਹੜੀ ਚੀਜ਼ ਅਟਕਣ ਪਾਵੇ ਜਿਹੜੀ ਚੀਜ਼ ਰੋਕੇ ਸਾਹਿਬਜ਼ਾਦਿਆਂ ਲਈ ਮਾਇਆ ਕੀ ਸੀ ਭਲਾ ਉਹ ਮਾਇਆ ਹੀ ਦਿਖਾਉਂਦਾ ਸੀ ਨਾ ਵੀ ਬੇਗਮਾਂ ਦੇ ਡੋਲੇ ਦਿਆਂਗੇ ਤੁਹਾਨੂੰ ਬੜੇ ਸੁੱਖ ਦਿਆਂਗੇ ਇਹ ਮਾਇਆ ਪਰ ਉਹਨਾਂ ਨੇ ਲੱਤ ਮਾਰੀ ਕਹਿੰਦੇ ਸਾਨੂੰ ਨਹੀਂ ਲੋੜ ਅਸੀਂ ਸੱਚ ਨਹੀਂ ਛੱਡ ਸਕਦੇ ਹਰ ਹਰੀ ਮਤਲਬ ਸੱਚ ਪਰਮਾਤਮਾ ਮਤਲਬ ਸੱਚ ਉਹ ਸੱਚ ਤੋਂ ਦੂਰ ਨਹੀਂ ਹੋਏ ਕਹਿੰਦੇ ਤੇਰੇ ਆ ਲਾਲਚਾਂ ਦੀ ਲੋੜ ਨਹੀਂ ਸਾਨੂੰ ਤੇਰੇ ਸਹੂਲਤਾਂ ਦੀ ਤੇਰੀ ਮਾਇਆ ਦੀ ਤੇਰੇ ਪਦਾਰਥਾਂ ਦੀ ਲੋੜ ਨਹੀਂ ਉਹਨਾਂ ਨੇ ਲੱਤ ਮਾਰੀ ਹੈ ਤਿਆਗਿਆ ਛੱਡਿਆ ਵੀ ਬੰਦਾ ਜਿਹੜੇ ਰਾਹ ਤੇ ਤੁਰੇ ਬਸ ਸਿੱਧਾ ਹੋ ਕੇ ਤੁਰੇ ਫਿਰ ਆਲੇ ਦੁਆਲੇ ਨਾ ਵੇਖੇ ਇਹ ਮਾਇਆ ਹੁੰਦੀ ਹੈ ਸੋ ਤਾਂ ਕਰਕੇ ਭਾਈ ਸੱਚ ਨਾਲ ਜੁੜਨਾ ਰੱਬ ਨਾਲ ਜੁੜਨਾ ਪਰਮਾਤਮਾ ਨਾਲ ਜੁੜਨਾ ਲਾਜ਼ਮੀ ਹੈ ਤੇ ਇਹਦੇ ਕਰਕੇ ਵੀ ਕੋਈ ਨਾ ਕੋਈ ਐਸਾ ਸੰਗੀ ਬਣਾਈਏ ਆਪਣਾ ਸਾਥੀ ਬਣਾਈਏ ਜਿਹਦੇ ਨਾਲ ਬੈਠੀਏ ਜਿਹਦੇ ਨਾਲ ਗੱਲ ਕਰੀਏ ਜਿਹੜਾ ਸੱਚ ਦੀ ਵਿਚਾਰ ਸਮਝਾਵੇ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕਹਿ ਪਛੈ ਉਹਨਾਂ ਦੀ ਸੰਗਤ ਵਿੱਚ ਰਹੀਏ ਆਪਣੇ ਆਪ ਨੂੰ ਵੀ ਜਿੱਥੇ ਪਰਮਾਤਮਾ ਦੀ ਯਾਦ ਆਵੇ ਸੱਚ ਦੀ ਯਾਦ ਆਵੇ ਜਿਹੜੇ ਸੱਚ ਵਾਲੇ ਪਾਸੇ ਸਾਨੂੰ ਤੋਰਨ ਉਹਨਾਂ ਨੂੰ ਚੇਤਾ ਰੱਖੀਏ ਉਹਨਾਂ ਨਾਲ ਮੋਹ ਪਾਈਏ ਉਹਨਾਂ ਨਾਲ ਪਿਆਰ ਕਰੀਏ ਜ਼ਿੰਦਗੀ ਤੇ ਲੰਘਦੀ ਜਾਂਦੀ ਹੈ ਭਾਈ ਇੱਕ ਪਲ ਦਾ ਭਰੋਸਾ ਨਹੀਂ ਬੜੀ ਸਪੀਡ ਨਾਲ ਸਮਾਂ ਲੰਘਦਾ ਜਾ ਰਿਹਾ ਚਾਹੀਦਾ ਇਹ ਹੈ ਵੀ ਸਹੀ ਤਰੀਕੇ ਨਾਲ ਗੁਰਮਤ ਨੂੰ ਸਮਝ ਕੇ ਗੁਰੂ ਦੇ ਬਚਨਾਂ ਨੂੰ ਸਮਝ ਕੇ ਸਿੱਧੇ ਸਿੱਧੇ ਤੁਰੀਏ ਸਿੱਧੇ ਸਿੱਧੇ ਨਾਲੇ ਪਤਾ ਹੀ ਨਹੀਂ ਕੋਈ ਕਦੋਂ ਕੁ ਧੱਕਾ ਪੈ ਜਾਣਾ ਜਿਵੇਂ ਆਪਾਂ ਬਚਨ ਪੜ੍ਹਦੇ ਨਾ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਉਹਨਾਂ ਦੀ ਗੱਲ ਹੀ ਵੱਖਰੀ ਹੈ ਜਿਹੜੇ ਬੰਦੇ ਸੱਚ ਦੇ ਰਾਹ ਤੇ ਤੁਰਦੇ ਆ ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਕਹਿੰਦੇ ਉਹ ਆਉਂਦੇ ਜਾਂਦੇ ਨਹੀਂ ਮਤਲਬ ਸਰੀਰ ਤੇ ਸਭ ਦਾ ਹੀ ਮਰਦਾ ਹੈ ਪਰ ਬੰਦੇ ਬਣ ਕੇ ਇਨਸਾਨ ਬਣ ਕੇ ਜ਼ਿੰਦਗੀ ਜਿਉਂਦੇ ਆ ਕਹਿੰਦੇ ਫਿਰ ਸਿੱਧਾ ਸਿੱਧਾ ਤੁਰੀਆਂ ਪੰਗਤੀਆਂ ਸੁਣੋ ਇਹ ਸ਼ਬਦ ਦੀਆਂ ਪਹਿਲੀਆਂ ਪੰਗਤੀਆਂ ਜਰਾ ਸੁਣੋ ਐਸੋ ਇਹ ਸੰਸਾਰ ਵੇਖੋ ਨਾ ਰਹਿਣ ਨਾ ਕੋ ਪਈ ਹੈ ਰੇ ਸੁਦੇ ਸੁਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦੇ ਵਹੀ ਹੈ ਰੇ ਇਹਦੇ ਬਸ ਇਸ ਰਾਹ ਤੇ ਤੁਰਿਆ ਤੇ ਸਿੱਧਾ ਸਿੱਧਾ ਤੁਰੀ ਧੱਕਾ ਵੱਜਣ ਦਾ ਪੂਰਾ ਖਤਰਾ ਹੈ ਖਤਰਾ ਬਹੁਤ ਹੈ ਧੱਕਾ ਵੱਜਣ ਦਾ ਸਿੱਧਾ ਸਿੱਧਾ ਤੁਰੀ ਬਹੁਤ ਜਾਗ ਕੇ ਤੁਰਨਾ ਚਾਹੀਦਾ ਜ਼ਿੰਦਗੀ ਵਿੱਚ ਸੁੱਤਾ ਸੁੱਤਾ ਕਿਉਂ ਤੁਰਿਆ ਫਿਰਦਾ ਹੈ ਠੇਡਾ ਖਾਏਗਾ ਹੀ ਖਾਏਗਾ ਵੱਜੋ ਹੀ ਵੱਜੋ ਠੇਡਾ ਜਿਹੜਾ ਸੌਂ ਗਿਆ ਜਾਗਿਆ ਨਾ ਜਿਹੜਾ ਜਿਹੜਾ ਜਾਗ ਕੇ ਆਪਣੇ ਵਿਚਾਰਾਂ ਨੂੰ ਨਹੀਂ ਵੇਖਦਾ ਆਪਣੀ ਸੰਗਤ ਨੂੰ ਆਪਣੇ ਫੁਰਨਿਆਂ ਨੂੰ ਆਪਣੀ ਬਿਰਤੀ ਨੂੰ ਆਪਣੇ ਸੁਭਾਅ ਨੂੰ ਨਹੀਂ ਵੇਖਦਾ ਵੱਜੂ ਹੀ ਵੱਜੂ ਧੱਕਾ ਪਰ ਡਿੱਗਦਾ ਵੀ ਫਿਰ ਬੰਦਾ ਉਹ ਖਾਈ ਦੇ ਵਿੱਚ ਜਾ ਕੇ ਜਿੱਥੋਂ ਨਿਕਲ ਨਹੀਂ ਸਕਦਾ ਭਾਈ ਬਹੁਤ ਲੋੜ ਹੈ ਕਿ ਜਾਗੋ ਬੜਾ ਭੈੜਾ ਧੱਕਾ ਵੱਜ ਸਕਦਾ ਫਿਰ ਸੁਣੋ ਪੰਗਤੀ ਐਸੋ ਇਹ ਸੰਸਾਰ ਵੇਖੋ ਨਾ ਰਹਿਣ ਨਾ ਕੋ ਪਈ ਹੈ ਰੇ ਸੁਦੇ ਸੁਦੇ ਰੇਗ ਚਲੋ ਤੁਮ ਨਦਰ ਕੋ ਧੱਕਾ ਦੇ ਵਹੀ ਹੈ ਰੇ ਬਸ ਸਿਸਟਮ ਇਸ ਸੰਸਾਰ ਦਾ ਇਦਾਂ ਦਾ ਹੈ ਇੱਥੇ ਰਹਿਣਾ ਨਹੀਂ ਕਿਸੇ ਨੇ ਸਦਾ ਰਹਿਣਾ ਤੇ ਹੈ ਨਹੀਂ ਪਰ ਜਿੰਨਾ ਚਿਰ ਤੁਰਦਾ ਸਿੱਧਾ ਸਿੱਧਾ ਤੁਰਦਾ ਵੇਖੀ ਧੱਕਾ ਵੱਜਣ ਦਾ ਖਤਰਾ ਹੈ ਭਾਈ ਧਿਆਨ ਨਾਲ ਤੁਰ ਜਾਗ ਕੇ ਤੁਰ ਸੁੱਤਾ ਨਾ ਰਹੇ ਜੀ ਕਿਤੇ ਬੜੀ ਵੱਡੀ ਪ੍ਰੋਬਲਮ ਹੈ ਜੀ ਜਿੰਨਾ ਬੰਦਾ ਪਦਾਰਥ ਜ਼ਿਆਦਾ ਆ ਜਾਂਦਾ ਉਨਾ ਜ਼ਿਆਦਾ ਸੌ ਜਾਂਦਾ ਬੱਲੇ ਬੱਲੇ ਜ਼ਿਆਦਾ ਹੋ ਜੇ ਉਨਾ ਹੀ ਜ਼ਿਆਦਾ ਸੌ ਜਾਂਦਾ ਬਹੁਤ ਸਾਡੇ ਵਰਗਿਆਂ ਵਾਸਤੇ ਬਹੁਤ ਖਤਰਾ ਹੈ ਜਦੋਂ ਮਾੜਾ ਜਿਹਾ ਬੰਦਾ ਉੱਪਰ ਉੱਠਣ ਲੱਗਦਾ ਹੈ ਉਹਦੀ ਸੌ ਜਾਂਦਾ ਫਿਰ ਮੁੜ ਕੇ ਪਤਾ ਹੀ ਨਹੀਂ ਲੱਗਦਾ ਕਦੋਂ ਪੀੜਾ ਗਰਕ ਹੋ ਜਾਂਦਾ ਗਰਕਦੇ ਦਾ ਪਤਾ ਨਹੀਂ ਲੱਗਦਾ ਫਿਰ ਕਿਹੜੇ ਵੇਲੇ ਗਰਕ ਜਾਣਾ ਪਤਾ ਨਹੀਂ ਲੱਗਦਾ ਕਹਿੰਦੇ ਖਾਈ ਪਿੰਡ ਦਾ ਰਹਿਣ ਵਾਲਾ ਸੀ ਪ੍ਰੇਮਾ ਤੇ ਪ੍ਰੇਮੇ ਨੂੰ ਪੈ ਗਈ ਆਦਤ ਭੈੜੀ ਨਸ਼ੇ ਦੀ ਤੇ ਨਸ਼ਾ ਕਰਿਆ ਕਰੇ ਜ਼ਿਆਦਾ ਯਾਰ ਬੇਲੀ ਸੀ ਮਾੜੇ ਮਾਂ ਪਿਓ ਨੇ ਸਮਝਾਉਣਾ ਫਿਰ ਤੁਹਾਨੂੰ ਪਤਾ ਹੀ ਹੈ ਵੀ ਮਾਂ ਪਿਓ ਦੀ ਕਿਹੜਾ ਸੁਣਦਾ ਇੱਕ ਸੀ ਜਵਾਨੀ ਇੱਕ ਸੀ ਪੈਸਾ ਇੱਕ ਹੋਵੇ ਬੰਦੇ ਕੋਲ ਜਵਾਨੀ ਦੂਜੇ ਨੰਬਰ ਤੇ ਹੋਵੇ ਪੈਸਾ ਤੇ ਜੇ ਸੰਗਤ ਮਾੜੀ ਮਿਲ ਜੇ ਫਿਰ ਵਕਾਰਾਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ ਆਪੇ ਆ ਜਾਂਦੀ ਪੁੱਠੇ ਪਾਸੇ ਬੰਦਾ ਕਦੋਂ ਲੱਗ ਜਾਂਦਾ ਪਤਾ ਹੀ ਨਹੀਂ ਕਹਿੰਦੇ ਐਸਾ ਬੇੜਾ ਗਰਕ ਹੋਇਆ ਧੱਸਦਾ ਹੀ ਗਿਆ ਵਕਾਰਾਂ ਦੇ ਵਿੱਚ ਜਮਾਂ ਖਤਮ ਹੀ ਹੋ ਗਿਆ ਇੰਨੇ ਮਾੜੇ ਕੰਮ ਕਰਿਆ ਕਰੇ ਨਸ਼ੇ ਕਰਨੇ ਬੁਰਾ ਹਾਲ ਹੋ ਗਿਆ ਜ਼ਿੰਦਗੀ ਬਹੁਤ ਬਸ ਐ ਕਹਿ ਲਓ ਵੀ ਸਿਰੇ ਹੀ ਪਹੁੰਚ ਗਿਆ ਕੰਮ ਮਾਂ ਪਿਓ ਦੀ ਸੁਣਦਾ ਨਹੀਂ ਸੀ ਇੱਕ ਦਿਨ ਆਪਦੇ ਘਰੇ ਪਿਆ ਇਸ ਹਿਸਾਬ ਨਾਲ ਖਾਧਾ ਪੀਤਾ ਗਿਆ ਕੁਛ ਅੰਦਰ ਐਸੀ ਜ਼ਹਿਰ ਬਣੀ ਬਾਡੀ ਦੇ ਵਿੱਚ ਵੀ ਸਵੇਰ ਤੱਕ ਸਾਰਾ ਹੀ ਸਰੀਰ ਜਿਵੇਂ ਨਾ ਫੁੱਟਾਂ ਪਾਟ ਜਾਂਦੀਆਂ ਹੁੰਦੀਆਂ ਸੌਣ ਭਾਦੋਂ ਚ ਏਦਾਂ ਸਰੀਰ ਪਾਟ ਗਿਆ ਸੱਦਿਆ ਵੈਦ ਉਹਨਾਂ ਵੇਲਿਆਂ ਚ ਵੈਦ ਬੁਲਾਇਆ ਵੈਦ ਆਇਆ ਵੈਦ ਕਹਿੰਦਾ ਵੀ ਇਹ ਤੇ ਕੰਮ ਖਰਾਬ ਹੈ ਇਹ ਤੇ ਕੋੜ ਹੋਇਆ ਇਹਨੂੰ ਤੇ ਕੋੜ ਵੀ ਇੰਨਾ ਭਿਆਨਕ ਹੈ ਵੀ ਠੀਕ ਹੋਣ ਦਾ ਕੋਈ ਲੱਗਦਾ ਨਹੀਂ ਇਹ ਨਹੀਂ ਠੀਕ ਹੋ ਸਕਦਾ ਮਾਂ ਪਿਓ ਤਰਲੇ ਕਰਦੇ ਕਹਿੰਦੇ ਕਰ ਦਿਓ ਜੀ ਇਲਾਜ ਇਹਦਾ ਐਂ ਨਾ ਕਰੋ ਉਹ ਕਹਿੰਦੇ ਹੋ ਹੀ ਨਹੀਂ ਸਕਦਾ ਇਹ ਕੋੜ ਇੰਨਾ ਖਤਰਨਾਕ ਇਹਦੇ ਹੋਇਆ ਇਹ ਨਹੀਂ ਠੀਕ ਹੋ ਸਕਦਾ ਕਹਿੰਦੇ ਫਿਰ ਹੁਣ ਐਂ ਕਿਵੇਂ ਕਹਿੰਦੇ ਬਦਬੂ ਬੜੀ ਆਉਂਦੀ ਹੈ ਕੋਲੇ ਖੜਿਆ ਨਹੀਂ ਜਾਂਦਾ ਉਹ ਵੈਦ ਕਹਿੰਦਾ ਜੇ ਇਹਦੀ ਹਵਾ ਆ ਤੁਹਾਡੇ ਆਂਢ ਗੁਆਂਢ ਵਿੱਚ ਵੀ ਚਲੇਗੀ ਸਾਰਿਆਂ ਨੂੰ ਲੱਗ ਜੂ ਕੋੜ ਛੂਤ ਦਾ ਰੋਗ ਹੈ ਕੋੜ ਕਹਿੰਦੇ ਕਰੀਏ ਕੀ ਕਹਿੰਦੇ ਫਿਰ ਇਹਨੂੰ ਚੱਕ ਕੇ ਪਿੰਡ ਤੋਂ ਬਾਹਰ ਕਿਤੇ ਛੱਡ ਕੇ ਆਉਣਾ ਪੈਣਾ ਪਿੰਡ 'ਚ ਨਾ ਰੱਖਿਓ ਇੰਨਾ ਭੈੜਾ ਕੋੜ ਹੋਇਆ ਲਓ ਜੀ ਕਹਿੰਦੇ ਚੱਕਿਆ ਜਿਵੇਂ ਮੁਰਦੇ ਨੂੰ ਨਹੀਂ ਚੱਕਦੇ ਸਣੇ ਚਾਦਰ ਹੀ ਚੱਕ ਲਿਆ ਐਂ ਚਾਦਰ ਤੇ ਚੱਕ ਕੇ ਦੋ ਚਾਰ ਜਣਿਆਂ ਨੂੰ ਨਾਲ ਲੈ ਕੇ ਪਰਿਵਾਰ ਦਾ ਜੀ ਤੇ ਨਹੀਂ ਕਰਦਾ ਪਰ ਕਰੇ ਕੀ ਟੱਬਰ ਕਰੇ ਕੀ ਹੁਣ ਉਹਦਾ ਮਾਂ ਪਿਓ ਕੱਲਾ ਕੱਲਾ ਪੁੱਤ ਹੈ ਚੱਕ ਕੇ ਲਿਜਾ ਕੇ ਪਿੰਡ ਦੇ ਬਾਹਰ ਬੰਨ੍ਹ ਕੇ ਛੱਪਰੀ ਛੱਪਰੀ ਦੇ ਵਿੱਚ ਸਣੇ ਚਾਦਰ ਐਂ ਰੱਖਾ ਏ ਕੋਲੇ ਰੱਖਦਾ ਇੱਕ ਠੂਠਾ ਹੱਥ ਗਲੇ ਪਏ ਐ ਪੈਰ ਗਲੇ ਪਏ ਐ ਇੰਨਾ ਬੁਰਾ ਹਾਲ ਹੈ ਸਿਆਣਦਿਆਂ ਵੀ ਉਹੀ ਬੰਦਾ ਹੈ ਕੋੜੀ ਹੋ ਗਿਆ ਕੱਖ ਨਹੀਂ ਬਚਿਆ ਵਿੱਚ ਜਾ ਕੇ ਰੋਟੀ ਪਾਣੀ ਉਹਦੇ ਠੂਠੇ ਚ ਪਾ ਆਉਂਦੇ ਆ ਸਾਰਾ ਹੀ ਸਰੀਰ ਗਲ ਗਿਆ ਜਿਵੇਂ ਕੁੱਤਾ ਮੂੰਹ ਪਾ ਕੇ ਖਾਂਦਾ ਕਹਿੰਦੇ ਭਾਂਡੇ ਚ ਐ ਮੂੰਹ ਪਾ ਕੇ ਖਾਇਆ ਕਰੇ ਮੂੰਹ ਵਿੱਚ ਪਾ ਕੇ ਖਾਇਆ ਕਰੇ ਇੰਨਾ ਬੁਰਾ ਹਾਲ ਹੋ ਗਿਆ ਜ਼ਿੰਦਗੀ ਇੰਨੀ ਮਾੜੀ ਨਰਕ ਬਣ ਗਈ ਜ਼ਿੰਦਗੀ ਛੇ ਮਹੀਨੇ ਲੰਘੇ ਸਾਲ ਲੰਘ ਗਿਆ ਦੁਖੀ ਬਹੁਤ ਹੁੰਦਾ ਰੋਂਦਾ ਬਹੁਤ ਹੈ ਵੀ ਕਰ ਕੀ ਬੈਠਾ ਮੈਂ ਹੋ ਕੀ ਗਿਆ ਮੇਰੇ ਲਓ ਜੀ ਸਮਾਂ ਬਦਲਿਆ ਇੱਕ ਦਿਨ ਗੁਰੂ ਅਮਰਦਾਸ ਜੀ ਦੇ ਦਰਬਾਰ ਵੱਲ ਜਾ ਰਹੀ ਸੀ ਸੰਗਤ ਤੇ ਸੰਗਤ ਸਾਡੇ ਵਾਂਗੂ ਆਪਣੇ ਵਾਲਾ ਕੰਮ ਨਹੀਂ ਸੀ ਉਦੋਂ ਜਿੰਨੇ ਕੁ ਜਾਂਦੇ ਸੀ ਨਾ ਐਂ ਵਧੀਆ ਜੁੜਨ ਵਾਲੇ ਸੀ ਬਹੁਤ ਸ਼ੌਂਕ ਰੱਖਦੇ ਸੀ ਪੈਦਲ ਚੱਲ ਚੱਲ ਕੇ ਲੋਕਾਂ ਨੇ ਜਾਣਾ ਉਹ ਪੈਦਲ ਤੁਰੇ ਜਾਂਦੇ ਆ ਨਾਲ ਪੜ੍ਹਦੇ ਆ ਸ਼ਬਦ ਸ਼ਬਦ ਗਾਉਂਦੇ ਹੋਏ ਜਾ ਰਹੇ ਐ ਤੇ ਜਦੋਂ ਇਹਦੀ ਛੱਪਰੀ ਦੇ ਕੋਲੋਂ ਦੀ ਲੰਘੇ ਛੱਪਰੀ ਦੇ ਵਿੱਚ ਇਹਦਾ ਧਿਆਨ ਚਲਿਆ ਗਿਆ ਛੱਪਰੀ ਮਾਫ ਕਰਨਾ ਛੱਪਰੀ ਦੇ ਵਿੱਚ ਬੈਠੇ ਦਾ ਧਿਆਨ ਬਾਣੀ ਵਿੱਚ ਚਲਿਆ ਗਿਆ ਤੇ ਬਾਣੀ ਦੀ ਸਵਾਦ ਬੜਾ ਆਇਆ ਰਸ ਬਹੁਤ ਆਇਆ ਬਾਣੀ ਆਨੰਦ ਬਹੁਤ ਆਇਆ ਬਾਣੀ ਧਿਆਨ ਇੰਨਾ ਇਕਾਗਰ ਹੋ ਗਿਆ ਕਿ ਦਰਦ ਦਾ ਚੇਤਾ ਹੀ ਭੁੱਲ ਗਿਆ ਕਈ ਵਾਰੀ ਨਾ ਹੁਣ ਤੁਹਾਡੇ 'ਚ ਹੋ ਸਕਦਾ ਕੋਈ ਬੰਦਾ ਇਦਾਂ ਦਾ ਬੈਠਾ ਹੋਵੇ ਜਿਹਦਾ ਲੱਕ ਦੁਖਦਾ ਹੋ ਸਕਦਾ ਤੁਹਾਡੇ 'ਚ ਬੈਠਾ ਉਹਦੀ ਲੱਤ ਦੁਖਦੀ ਹੈ ਪਰ ਜਦੋਂ ਦੀਵਾਨ ਵਿੱਚ ਬਹਿ ਗਿਆ ਮੰਨ ਲਓ ਕਿਸੇ ਕਿਸੇ ਬੰਦੇ ਦਾ ਧਿਆਨ ਇੰਨਾ ਜੁੜ ਜਾਂਦਾ ਉਹ ਕਹਿੰਦੇ ਅੱਜ ਤੇ ਚੇਤਾ ਹੀ ਭੁੱਲ ਗਿਆ ਵੀ ਦਰਦ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਕਿ ਮੈਂ ਘੰਟਾ ਬੈਠਾ ਰਿਹਾ ਮੇਰੇ ਤੋਂ ਤੇ ਮਿੰਟ ਨਹੀਂ ਬੈਠਾ ਜਾਂਦਾ ਮੈਂ ਘੰਟਾ ਬਹਿ ਕਿਵੇਂ ਗਿਆ ਮੇਰੇ ਤੇ ਦਰਦ ਦਾ ਪਤਾ ਹੀ ਨਹੀਂ ਲੱਗਿਆ ਦਰਦ ਤੇ ਭਾਈ ਤੇਰੇ ਹੋ ਰਿਹਾ ਸੀ ਤੇਰਾ ਧਿਆਨ ਇੱਧਰ ਲੱਗ ਗਿਆ ਸੀ ਤਾਂ ਦਰਦ ਦਾ ਪਤਾ ਹੀ ਨਹੀਂ ਲੱਗਿਆ ਇੰਟਰਸਟ ਤੇਰਾ ਇੱਧਰ ਸੀ ਤੂੰ ਧਿਆਨ ਨਾਲ ਸੁਣਦਾ ਸੀ ਤੇਰਾ ਦਰਦ ਵਿੱਚ ਧਿਆਨ ਹੀ ਨਹੀਂ ਗਿਆ ਦਰਦ ਤੇ ਹੋ ਰਿਹਾ ਸੀ ਧਿਆਨ ਤੇਰਾ ਇੱਧਰ ਸੀ ਦਰਦ ਨਹੀਂ ਬੰਦ ਹੋਇਆ ਦਰਦ ਉਵੇਂ ਚੱਲਦਾ ਰਹਿੰਦਾ ਪਰ ਧਿਆਨ ਹੀ ਪਤਾ ਹੀ ਨਹੀਂ ਲੱਗਿਆ ਇਕਾਗਰ ਹੀ ਮਨ ਇੰਨਾ ਹੋ ਜਾਂਦਾ ਹੁਣ ਧਿਆਨ ਨਾਲ ਸੁਣਿਓ ਜਦੋਂ ਬਾਣੀ ਸੁਣੀ ਸਵਾਦ ਬਹੁਤ ਆਇਆ ਉਹ ਜਦੋਂ ਬਾਣੀ ਪੜ੍ਹਨ ਵਾਲੇ ਦੂਰ ਚਲੇ ਗਏ ਆਵਾਜ਼ ਆਉਣੋਂ ਬੰਦ ਹੋ ਗਈ ਦਰਦ ਫੇਰ ਫੇੜ ਗਿਆ ਇਹਨੇ ਪਾਤਾ ਰੌਲਾ ਕਹਿੰਦਾ ਜਾਣ ਵਾਲਿਓ ਗੱਲ ਸੁਣ ਜੋ ਮੇਰੀ ਰੌਲਾ ਪਾਵੇ ਮੈਨੂੰ ਸੁਣੋ ਮੇਰੀ ਗੱਲ ਅੰਦਰੋਂ ਆਵਾਜ਼ਾਂ ਆਉਂਦੀਆਂ ਛੱਪਰੀ ਤੋਂ ਲੰਘਣ ਵਾਲਾ ਪਿਆ ਪਏ ਤੋਂ ਲੰਘਦੇ ਸੀ ਰਸਤਾ ਸੀ ਜਿਹੜਾ ਉਹ ਕਹਿੰਦੇ ਗੱਲ ਸੁਣ ਲਓ ਭਾਈ ਉਹ ਕੋਈ ਬੰਦਾ ਬੋਲਦਾ ਉਹ ਸਾਰੇ ਜਣੇ ਰੁਕ ਗਏ ਦੋ ਬੰਦੇ ਭੇਜੇ ਜਾਓ ਵੇਖ ਕੇ ਆਓ ਜਾ ਕੇ ਵੇਖਿਆ ਕੋੜੀ ਹੈ ਬਦਬੂ ਬੜੀ ਆਉਂਦੀ ਹੈ ਕੋਲੇ ਖੜਿਆ ਨਹੀਂ ਜਾਂਦਾ ਆ ਕੇ ਦੱਸਿਆ ਕਹਿੰਦੇ ਕੋੜੀ ਹੈ ਕੋਈ ਬੁਰਾ ਹਾਲ ਹੈ ਉਹਦਾ ਤੇ ਕੋੜੀ ਤਰਲੇ ਕਰਦਾ ਵੀ ਤੁਹਾਡੀ ਬਾਣੀ ਆ ਪੜ੍ਹਦੇ ਕੀ ਹੋ ਕਹਿੰਦੇ ਬਾਣੀ ਚੱਲੇ ਕਿੱਥੇ ਹੋ ਗੁਰੂ ਅਮਰਦਾਸ ਜੀ ਕੋਲ ਤੇ ਤਰਲੇ ਕਰਦਾ ਕਹਿੰਦਾ ਮੈਨੂੰ ਵੀ ਲੈ ਜਾ, ਮੈਨੂੰ ਵੀ ਲੈ ਜਾ, ਜੇ ਜੇ ਮੇਰਾ ਹੁਣ ਦਰਦ ਬੰਦ ਹੋ ਗਿਆ ਉੱਥੇ ਜਾ ਕੇ ਬਾਣੀ ਸੁਣਦਾ ਰਹੂ ਮੇਰਾ ਭਲਾ ਹੋ ਜੂ, ਮੈਨੂੰ ਵੀ ਲੈ ਜਾਓ ਚੱਕ ਕੇ। ਬੰਦਿਆਂ ਨੇ ਆ ਕੇ ਦੱਸਿਆ ਵੀ ਤਰਲੇ ਕਰਦਾ ਮੈਨੂੰ ਵੀ ਲੈ ਜਾਓ। ਫਿਰ ਇੱਕ ਬੰਦਾ ਵਿੱਚੋਂ ਕਹਿੰਦਾ ਹੈ, ਕਹਿੰਦਾ ਯਾਰ ਚੰਗੇ ਭਲਿਆਂ ਨੂੰ ਤੇ ਹਰੇਕ ਹੀ ਚੱਕ ਲੂ, ਇਹੋ ਜਿਹੇ ਬੰਦੇ ਦੀ ਹੈਲਪ ਕਰਨੀ ਚਾਹੀਦੀ, ਤੁਰੋ ਨਾਲ। ਇੱਕ ਬੰਦਾ ਵਿੱਚੋਂ ਗਿਆ, ਐਂ ਚੱਕ ਲਿਆ, ਲਿਬੜਿਆ ਤੇ ਬੜਿਆ, ਕਹਿੰਦਾ ਆ ਜਾ ਤੈਨੂੰ ਗੁਰਾਂ ਦੇ ਦੀਦਾਰ ਕਰਾਵਾਂ, ਬਹਿ ਜਾ ਮੇਰੇ ਮੋਢਿਆਂ ਤੇ। ਚੱਕ ਕੇ ਮੋਢਿਆਂ ਤੇ ਧਰ ਲਿਆ, ਚੱਲ ਚੱਲ ਚੱਲ। ਲਓ ਜੀ ਗੁਰੂ ਅਮਰਦਾਸ ਜੀ ਦੇ ਦਰਬਾਰ ਚ ਲੈ ਗਏ, ਬਾਹਰਲੇ ਪਾਸੇ ਇਦਾਂ ਬਿਠਾ ਦਿੱਤਾ। ਹੁਣ ਇੱਥੇ ਇੱਕ ਬਿਠਾ ਦਿੱਤਾ ਬਾਹਰ, ਸੰਗਤ ਸਾਰੀ ਮਿਲੀ। ਗੁਰੂ ਅਮਰਦਾਸ ਜੀ ਕਹਿੰਦੇ ਵੀ ਉਹ ਬੰਦਾ ਜਿਹੜਾ ਬਾਹਰੇ ਭਾ ਕੇ ਆਏ ਉਹ ਕੌਣ ਹੈ? ਕਹਿੰਦੇ ਜੀ ਤੁਹਾਡੇ ਇਦਾਂ ਅਸੀਂ ਆ ਰਹੇ ਸੀ, ਰਾਹ ਚ ਮਿਲਕਦਾ ਸੀ ਸਾਨੂੰ, ਕਹਿੰਦਾ ਲੈ ਕੇ ਚੱਲੋ। ਮੈਂ ਕਿਹਾ ਚੱਲ ਲੈ ਚੱਲ। ਮਹਾਰਾਜ ਕਹਿੰਦੇ ਅੱਛਾ ਉੱਥੇ ਹੀ ਰੱਖੋ, ਆਉਂਦੇ ਹਾਂ। ਗੁਰੂ ਜੀ ਸੰਗਤ ਨੂੰ ਵਿੱਚੇ ਛੱਡ ਕੇ ਆਪ ਗਏ ਉਹਨੂੰ ਮਿਲਣ ਵਾਸਤੇ। ਜਦੋਂ ਜਾ ਕੇ ਵੇਖਿਆ ਬਸ ਇਦਾਂ ਜਿਵੇਂ ਆਪਣੇ ਤੁਹਾਡੇ ਕਹਿੰਦੇ ਵੀ ਅਲਕਤ ਜਾਂ ਸੂਗ ਜੀ ਨਹੀਂ ਮੰਨੀ, ਵੀ ਤਾਂ ਲਿਬੜਿਆ ਜਾ ਪਿਆ, ਕੋੜ ਹੈ, ਬਦਬੂ ਆਉਂਦੀ ਹੈ। ਮਹਾਰਾਜ ਨੇ ਤਾਂ ਇਹੀ ਹੱਥ ਉਹਦੇ ਸਾਰੇ, ਅੱਛਾ ਪਿੰਡ ਕਿਹੜਾ ਭਾਈ ਹੈ, ਦਿਖਾਈ ਹੈ ਜੀ, ਤਾਂ ਚੌਧਰੀ ਸੀ ਇਹਦਾ ਪਿਓ, ਅਮੀਰ ਬੰਦੇ ਸੀ ਪਰ ਮਾੜੀ ਸੰਗਤ ਵਿੱਚ ਪੈ ਗਿਆ। ਪਰ ਮਹਾਰਾਜ ਕਹਿੰਦੇ ਚਲੋ ਹੁਣੇ ਛੱਡੋ, ਸੰਗਤ 'ਚ ਤੇ ਆਪੇ ਆ ਗਿਆ। ਮਹਾਰਾਜ ਇੱਦਾਂ ਨਾ ਕਦੇ ਉਹਦੇ ਸਿਰ ਨੂੰ ਵੇਖਦੇ ਐ, ਕਦੇ ਆ ਗਰਦਨ ਐ ਇਹਨੂੰ ਕਰੀ ਭਾਈ, ਆਹ ਹੱਥ ਵਿਖਾ ਜਰਾ, ਆ ਉੱਪਰ ਨੂੰ ਬਾਂਹ ਕਰ, ਆ ਲੱਤ ਵਿਖਾ, ਐਂ ਚੈੱਕ ਕਰਦੇ ਆ ਪੂਰਾ, ਕੱਲੀ ਕੱਲੀ ਗੱਲ ਐਂ ਵੇਖੀ ਧਿਆਨ, ਹੱਥ ਲਾ ਲਾ ਕੇ ਵੀ ਅੱਛਾ ਆ ਵੀ ਬਹੁਤ ਬੁਰਾ ਹਾਲ ਹੋਇਆ, ਆ ਅੰਗ ਤੇ ਜਮੀ ਗਲੇ ਪਏ, ਏਦਾਂ ਕੱਲੀ ਕੱਲੀ ਕੰਨ ਵੇਖਦੇ ਆ, ਕਦੇ ਐਂ ਵਾਲ ਕਰ ਕਰਕੇ, ਅੱਛਾ ਬਹੁਤ ਬੁਰਾ ਹਾਲ, ਏਦਾਂ ਵੇਖਦੇ। ਲਓ ਬਈ ਗੁਰੂ ਸਾਹਿਬ ਕਹਿੰਦੇ ਐਂ ਕਰੋ, ਇੱਕ ਤੇ ਨਾ ਕਹਿੰਦੇ ਇਹਨੂੰ ਇੱਥੇ ਘਵਾਇਓ, ਕਿਉਂਕਿ ਸੰਗਤ ਵਿੱਚ ਜਾਵਾਂਗੇ ਤੇ ਪਰੇਸ਼ਾਨੀ ਹੋਊਗੀ, ਇੱਥੇ ਆਵਾਜ਼ ਆਉਂਦੀ ਹੈ, ਗੱਲ ਸੁਣਦੀ ਹੈ, ਇੱਕ ਤੇ ਇੱਥੇ ਘਵਾਇਓ ਬਾਹਰਲੇ ਪਾਸੇ, ਆਵਾਜ਼ ਸੁਣੇ ਇਹਨੂੰ ਤੇ ਸੰਗਤ ਵੀ ਪਰੇਸ਼ਾਨ, ਕਿਉਂਕਿ ਬਦਬੂ ਬਹੁਤ ਆਉਂਦੀ ਹੈ, ਇੱਕ ਗੱਲ ਇਹ। ਦੂਜੀ ਗੱਲ, ਗੁਰੂ ਸਾਹਿਬ ਨੇ ਫਟਾਫਟ ਕਈ ਜੜੀਆਂ ਬੂਟੀਆਂ ਬਾਰੇ ਦੱਸਤਾ ਵੀ ਇੱਥੋਂ ਆਹ ਲੈ ਆਓ, ਇੱਥੋਂ ਆਹ ਲੈ ਆਓ। ਉਹ ਕਹਿੰਦੇ ਲਿਆ ਕੇ ਇਹਦੀ ਮਲਮ ਬਣਾਓ। ਲਓ ਜੀ ਮਲਮ ਬਣਾ ਦਿੱਤੀ, ਤਿੰਨ ਚਾਰ ਚੀਜ਼ਾਂ ਇਦਾਂ ਦੀਆਂ ਦੱਸੀਆਂ। ਕਹਿੰਦੇ ਪਾਣੀ ਦੇ ਵਿੱਚ ਉਬਾਲੋ, ਪਾਣੀ 'ਚ ਉਬਾਲ ਕੇ ਪਹਿਲਾਂ ਤੇ ਇਹਨੂੰ ਨਵਾਓ, ਨਵਾ ਕੇ ਫਿਰ ਆਹ ਮਲਮ ਬਣਾ ਕੇ ਇਹਦੇ ਜ਼ਖਮਾਂ ਤੇ ਲੇਪ ਕਰੋ, ਇਹਦੇ ਸਰੀਰ ਤੇ, ਸਾਰੇ ਸਰੀਰ ਤੇ ਇਹਦੇ ਤੇ ਲੇਪ ਕਰੋ। ਪਹਿਲਾਂ ਤੇ ਉਹ ਜਿਹੜੀ ਮਲਮ ਦਾ ਪੂਰੀ ਤਰ੍ਹਾਂ ਨਾਲ ਇਹਨਾਂ ਨੇ ਪਹਿਲਾਂ ਉਹਦਾ ਇਸ਼ਨਾਨ ਕਰਾਇਆ, ਫਿਰ ਉਹਦੇ ਚੰਗੀ ਤਰ੍ਹਾਂ ਮਲਮ ਬਣਾ ਕੇ ਨਾ ਉਹਦੇ ਸਾਰੇ ਸਰੀਰ ਤੇ ਲੇਪ ਕਰਤਾ, ਸਾਰੇ ਸਰੀਰ ਤੇ। ਗੁਰੂ ਸਾਹਿਬ ਕਹਿੰਦੇ ਐ ਇਦਾਂ ਹੀ ਰੋਜ਼ ਇਹਦਾ ਇਸ਼ਨਾਨ ਕਰਾਉਣਾ, ਜ਼ਖਮ ਇਹਦੇ ਸਾਫ਼ ਕਰਨੇ ਨੇ, ਇਦਾਂ ਹੀ ਮਲਮ ਬਣਾ ਕੇ ਲਾਉਣੀ ਹੈ। ਗੁਰੂ ਸਾਹਿਬ ਕਹਿੰਦੇ ਹਰੇਕ ਬੰਦਾ ਇਹਦੇ ਨੇੜੇ ਜਾ ਕੇ ਸੂਗ ਨਾ ਮੰਨੇ, ਇਹਦੇ ਨਾਲ ਪਿਆਰ ਨਾਲ ਗੱਲ ਕਰੋ, ਇਹਨੂੰ ਹੌਸਲਾ ਦਿਓ, ਇਹਨੂੰ ਕਾਇਮ ਕਰੋ, ਤੇ ਇੱਥੇ ਘਵਾਉਣਾ ਹੈ ਜਿੱਥੇ ਬਾਣੀ ਦੀ ਵੀ ਆਵਾਜ਼ ਸੁਣੇ, ਇਹਨੂੰ ਗੱਲਬਾਤ ਸੁਣੇ, ਕਥਾ ਚੱਲੇ ਕਥਾ ਸੁਣੇ। ਲਓ ਜੀ ਕਹਿੰਦੇ ਗੁਰੂ ਸਾਹਿਬ ਰੋਜ਼ ਆਪ ਰੋਜ਼ ਜਾ ਕੇ ਉਹਦੇ ਕੋਲੇ ਬਹਿ ਜਿਆ ਕਰਨ, 10-15 ਮਿੰਟ ਉਹਦੀਆਂ ਗੱਲਾਂ ਸੁਣਿਆ ਕਰਨ, ਉਹਦੇ ਨਾਲ ਗੱਲਬਾਤ ਕਰਿਆ ਕਰਨ, ਉਹਦਾ ਹਾਲ ਚਾਲ ਪੁੱਛਿਆ ਕਰਨ। ਅੱਧਾ ਤੇ ਬੰਦਾ ਵੈਸੇ ਠੀਕ ਹੋ ਜਾਂਦਾ ਕੋਈ ਹੌਸਲਾ ਦੇਣ ਵਾਲਾ ਹੋਵੇ, ਤੇ ਉਹ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਇੰਨਾ ਪਿਆਰ ਦਿੰਦੇ ਐ ਉਹ ਫਰਕ ਪੈਣਾ ਸ਼ੁਰੂ ਹੋ ਗਿਆ। ਅੱਜ ਕੁਛ ਕੱਲ ਕੁਛ ਮਹੀਨਾ ਮਹੀਨੇ ਕੁ ਬਾਅਦ ਉਹ ਮਾੜਾ ਜਿਹਾ ਕਾਇਮ ਜਿਹਾ ਹੋਇਆ, 2 ਮਹੀਨਿਆਂ ਬਾਅਦ ਖੜਾ ਹੋ ਗਿਆ। ਜਦੋਂ ਲੰਘੇ 6 ਮਹੀਨੇ ਉਹ ਤੇ ਐਂ ਭੱਜਿਆ ਫਿਰਦਾ ਵੀ ਲੱਗਦਾ ਹੀ ਨਹੀਂ ਵੀ ਇਹਦੇ ਨੇੜੇ ਤੇੜੇ ਕੋਈ ਬਿਮਾਰੀ ਵੀ, 6 ਮਹੀਨਿਆਂ 'ਚ ਕੋਈ ਰੋਗ ਨਹੀਂ ਨੇੜੇ ਤੇੜੇ, ਵੀ ਐਂ ਨਿਖਰ ਗਿਆ। ਹੁਣ ਜਵਾਨ ਪਹਿਲਾਂ ਹੀ ਬਹੁਤ ਸੀ, ਜੱਚਦਾ ਫੱਬਦਾ ਬਹੁਤ ਹੈ, ਸੋਹਣਾ ਸੁਨੱਖਾ ਬਹੁਤ ਹੈ, ਬਿਮਾਰੀ ਨੇ ਖਾ ਲਿਆ ਸੀ, ਹੈ ਤਕੜਾ ਸੀ, ਬਿਮਾਰੀ ਨੇ ਕਹਿੰਦੇ ਖਾ ਲਿਆ। ਪਰ ਗੁਰੂ ਅਮਰਦਾਸ ਜੀ ਕਹਿੰਦੇ ਇੰਨਾ ਪਿਆਰਾ ਲੱਗੇ, ਕੰਮ ਕਾਰ ਕਰਦਾ, ਸੇਵਾ ਕਰਦਾ, ਗੁਰੂ ਜੀ ਕਹਿੰਦੇ ਪ੍ਰੇਮਾ ਸੋਹਣਾ ਲੱਗਦਾ। ਮਰ ਕਹਿੰਦੇ ਇਹਦਾ ਰਿਸ਼ਤਾ ਕਰ, ਵਿਆਹ ਕਰ। ਚਲੋ ਜੀ ਸੰਗਤ ਵਿੱਚ ਮਹਾਰਾਜ ਕਹਿੰਦੇ ਹੈ ਭਾਈ ਕੋਈ ਇਹਨੂੰ ਰਿਸ਼ਤਾ ਕਰ ਦੋ, ਰਿਸ਼ਤਾ ਕਰ ਦੋ। ਉੱਥੇ ਇੱਕ ਸਿੱਖ ਖੜਾ ਹੋ ਗਿਆ, ਕਹਿੰਦਾ ਜੀ ਮੈਂ ਤਿਆਰ ਹਾਂ ਆਪਣੀ ਲੜਕੀ ਦਾ ਰਿਸ਼ਤਾ ਕਰਨ। ਮਹਾਰਾਜ ਕਹਿੰਦੇ ਕਰ ਦੇ ਫਿਰ। ਕਹਿੰਦਾ ਇੱਕ ਆਗਿਆ ਦਿਓ, ਮੈਂ ਗੱਲ ਪੁੱਛ ਲਾਂ ਇਹਨੂੰ, ਇੱਕ ਦੋ ਗੱਲਾਂ ਪੁੱਛ ਲਈਏ। ਮਹਾਰਾਜ ਕਹਿੰਦੇ ਇਕੱਲੇ ਨੂੰ ਪੁੱਛੇਗਾ ਕਿ ਸਾਰਿਆਂ ਚ ਪੁੱਛੇਗਾ? ਕਹਿੰਦਾ ਸਾਰਿਆਂ ਚ ਪੁੱਛ ਲੈਂਦੇ। ਮਹਾਰਾਜ ਕਹਿੰਦੇ ਪੁੱਛ ਫਿਰ। ਕਹਿੰਦਾ ਪ੍ਰੇਮਿਆ ਤੇਰਾ ਖਾਨਦਾਨ, ਤੇਰਾ ਮਾਂ ਪਿਓ ਕੋਈ ਮਾੜਾ ਮੋਟਾ ਦੱਸ, ਕਿਉਂਕਿ ਲੜਕੀ ਦਾ ਰਿਸ਼ਤਾ ਕਰਨਾ ਹੈ, ਕੋਈ ਜ਼ਿੰਮੇਵਾਰੀ ਤੇ ਹੋਵੇ ਨਾ, ਕੱਲ ਨੂੰ ਕੋਈ ਗੱਲਬਾਤ ਹੋ ਜਾਏ ਬੰਦਾ ਗੱਲ ਕਿਹਦੇ ਨਾਲ ਕਰੂ? ਤੇਰਾ ਮਾਂ ਪਿਓ ਕੋਈ ਹੋਰ? ਗੁਰੂ ਅਮਰਦਾਸ ਜੀ ਕਹਿੰਦੇ ਇੰਨੀ ਪੁੱਛਣੀ ਸੀ ਤੂੰ? ਕਹਿੰਦਾ ਹਾਂ ਮਹਾਰਾਜ, ਮੈਂ ਤੇ ਇੰਨਾ ਹੀ ਪੁੱਛਣਾ, ਹੋਰ ਤੇ ਨਹੀਂ ਪੁੱਛਣਾ ਕੁਛ, ਇੰਨੀ ਹੀ ਗੱਲ ਕਰਨੀ ਸੀ। ਕਹਿੰਦੇ ਇੰਨਾ ਹੀ ਪੁੱਛਣਾ ਸੀ ਵੀ ਤੇਰੇ ਮਾਂ ਪਿਓ, ਤੇਰਾ ਖਾਨਦਾਨ ਕੋਈ ਪਤਾ ਤੇ ਲੱਗੇ? ਬਸ ਗੁਰੂ ਸਾਹਿਬ ਨੇ ਨਾ ਐ ਲਾ ਕੇ ਆਪਣੀ ਛਾਤੀ ਤੇ ਹੱਥ, ਕਹਿੰਦੇ ਬਸ ਪੁੱਛਣਾ ਕੀ ਹੈ, ਮੇਰਾ ਹੀ ਪੁੱਤ ਸਮਝ ਲੈ ਬਸ ਇਹਨੂੰ, ਵੀ ਮੇਰਾ ਹੀ ਪੁੱਤ ਕਰ ਰਿਹਾ। ਸਤਿ ਸ੍ਰੀ ਅਕਾਲ। ਵੇਖਿਓ ਐ ਕਿਹਾ, ਕਹਿੰਦੇ ਮੇਰਾ ਹੀ ਪੁੱਤ ਹੈ ਬਸ। ਉਹ ਤੇ ਰੋਣ ਲੱਗ ਪਿਆ ਖੜਾ ਹੀ ਉੱਥੇ ਹੀ। ਕਹਿੰਦਾ ਸੱਚੇ ਪਾਤਸ਼ਾਹ, ਜਦੋਂ ਤੁਸੀਂ ਇਹਨੂੰ ਆਪਣਾ ਹੀ ਪੁੱਤ ਕਹਿਤਾ ਤੇ ਮਗਰ ਕੀ ਰਹਿ ਗਿਆ ਹੁਣ, ਵੀ ਮੈਂ ਪੁੱਛਾਂ ਕਿਉਂ ਵੀ ਇਹਦਾ ਕਿਹੜਾ ਖਾਂ? ਜਦੋਂ ਤੁਸੀਂ ਐਂ ਕਹਿਤਾ ਵੀ ਮੇਰਾ ਪੁੱਤ ਹੈ ਤੇ ਮੇਰੇ ਲਈ ਤੇ ਬਸ ਇਹ ਤੁਹਾਡਾ। ਲਓ ਜੀ ਇੰਨੇ ਨਾਲ ਹੀ ਉਹਨੇ ਰਿਸ਼ਤਾ ਕੀਤਾ, ਵਿਆਹ ਹੋਇਆ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਪੀੜਾ ਬਖਸ਼ਿਆ। ਗੁਰੂ ਸਾਹਿਬ ਨੇ 22 ਮੰਜੀਆਂ ਦਿੱਤੀਆਂ, 72 ਪੀੜੇ, 72 ਪੀੜੇ ਜਾਂ ਮੰਜੀਆਂ ਕੋਈ ਬਾਣ ਦੀਆਂ ਬਣਾ ਕੇ ਨਹੀਂ ਦਿੱਤੀਆਂ। ਇਦਾਂ ਥੋੜਾ ਵੀ ਮੰਜਾ ਦਿੱਤਾ ਕੋਈ ਵੀ ਮੰਜੇ ਤੇ ਬਹਿ ਕੇ ਬਹਿ ਜੀ ਭਾਈ ਪ੍ਰਚਾਰ ਕਰੀ, ਐ ਨਹੀਂ। ਇਹਨੂੰ ਇਹਦੇ ਇੱਕ ਕਹਿਣ ਚ ਆ ਜਾਂਦੀ ਇਹ ਗੱਲ, ਇਲਾਕੇ ਨੂੰ ਡਿਵਾਈਡ ਕੀਤਾ। ਜਿਵੇਂ ਕਹਿ ਲਓ ਜ਼ਿਲ੍ਹੇ ਨੂੰ ਗਿਆ ਮੰਜੀ ਤੇ ਤਹਿਸੀਲ ਨੂੰ ਗਿਆ ਪੀੜਾ, ਏਰੀਏ ਨੂੰ ਵੰਡਿਆ ਨਾ, ਜਿਹੜਾ ਵੱਡਾ ਏਰੀਆ ਹੈ ਇਹ ਮੰਜੀ ਹੈ, ਜਿਹੜਾ ਛੋਟਾ ਏਰੀਆ ਭਾਈ ਪ੍ਰਚਾਰ ਦਾ ਇਹ ਪੀੜਾ। 22 ਮੰਜੀਆਂ ਬਣਾਈਆਂ ਵੀ ਆਹ ਆਹ 22 ਏਰੀਏ ਤੇਰੇ ਹੈ, ਤੈਂ ਪ੍ਰਚਾਰ ਕਰਨਾ ਇੱਥੇ, ਤੈਂ ਕਰਨਾ ਇੱਥੇ, ਤੈਂ ਕਰਨਾ, ਤੇ 72 ਪੀੜੇ ਆ ਬਾਕੀ ਏਰੀਏ ਨੂੰ ਥੋੜੇ ਥੋੜੇ ਏਰੀਏ ਵੰਡਤੇ ਵੀ ਆਹ ਤੇਰਾ ਇੱਕ ਇਲਾਕਾ ਤਾਂ ਤੇਰਾ ਇਲਾਕਾ ਤੇਰਾ, ਤੇ ਇਹਦੀ ਜੋੜੀ ਬੜੀ ਪਿਆਰੀ। ਮਹਾਰਾਜ ਨੇ ਕਿਹਾ ਮਥੋ ਮੁਰਾਰੀ, ਇਹਨਾਂ ਦੋਵਾਂ ਦਾ ਨਾਂ ਰੱਖਿਆ, ਇਹਨਾਂ ਨੂੰ ਪ੍ਰਚਾਰ ਲਈ ਪੀੜਾ ਦਿੱਤਾ। ਗੱਲ ਕਹਿਣ ਦਾ ਭਾਵ ਸੁਣਿਓ ਧਿਆਨ ਨਾਲ, ਮਾੜੀ ਸੰਗਤ ਨੇ ਕੋੜੀ ਬਣਾ ਦਿੱਤਾ, ਬੇੜਾ ਗਰਕ ਹੋ ਗਿਆ, ਸਰੀਰ ਚ ਕੁਝ ਨਹੀਂ ਰਿਹਾ, ਘਰ ਵਾਲਿਆਂ ਨੇ ਚੱਕ ਕੇ ਉਹ ਬਾਹਰ ਛੱਪਰੀ ਦੇ ਵਿੱਚ ਰੱਖਤਾ, ਕੁੱਤੇ ਵਾਂਗੂ ਮੂੰਹ ਪਾ ਕੇ ਖਾਂਦਾ ਸੀ, ਮਾੜੀ ਸੰਗਤ ਨੇ ਕਿੱਥੇ ਪਹੁੰਚਾਇਆ, ਦੁਨੀਆਂ ਤੋਂ ਦੂਰ ਕਰਤਾ, ਬਹੁਤ ਦੂਰ ਹੋ ਗਿਆ, ਕੱਲਾ ਰਹਿ ਗਿਆ ਕੱਲਾ। ਪਰ ਚੰਗੀ ਸੰਗਤ ਨੇ, ਚੰਗੀ ਸੰਗਤ ਨੇ ਜਦੋਂ ਸੁਣਿਆ ਆਇਆ ਤੇ ਕਿੱਥੇ ਪਹੁੰਚਾ ਦਿੱਤਾ, ਗੁਰੂ ਅਮਰਦਾਸ ਦਾ ਪੁੱਤ ਬਣ ਗਿਆ। ਚੰਗੀ ਸੰਗਤ ਨੇ ਕਿੱਥੇ ਪਹੁੰਚਾ ਦਿੱਤਾ, ਮਾੜੀ ਕਿੱਧਰ ਨੂੰ ਲੈ ਗਈ ਸੀ ਸੰਗਤ, ਐਂ ਬੇੜਾ ਗਰਕ ਹੁੰਦਾ ਭਾਈ। ਮਾੜਿਆਂ ਦੀ ਸੰਗਤ ਕਰ ਕਰਕੇ ਬੰਦਾ ਪਤਾ ਹੀ ਨਹੀਂ ਲੱਗਦਾ ਕਦੋਂ ਖਾਧਾ ਜਾਂਦਾ, ਕੱਖ ਨਹੀਂ ਰਹਿੰਦਾ ਬੰਦੇ। ਪਰ ਚੰਗੀ ਸੰਗਤ ਕਿੱਥੇ ਪਹੁੰਚਾ ਦਿੰਦੀ ਵੇਖੋ, ਕਿਤੇ ਬੰਦਾ ਧਿਆਨ ਨਾਲ ਤੁਰੇ ਸੁਣਦਾ ਰਵੇ ਕਿਤੇ ਦੀ ਕਿਤੇ ਪਹੁੰਚ ਜਾਏਗਾ। ਤਾਂ ਕਰਕੇ ਬੇਨਤੀ ਕਰਦਾ ਵੀ ਐਦਾਂ ਬੇਨਤੀ ਕਰਿਆ ਕਰੀਏ ਵੀ ਕਹੋ ਨਾਨਕ ਹਮ ਇਹ ਹਵਾਲਾ, ਸਾਡਾ ਹਾਲ ਕਮਲਿਆਂ ਦਾ ਇਹੋ ਹੀ ਹੈ, ਰਾਖ ਸੰਤਨ ਕਹਿ ਪਾਛੈ, ਵੀ ਸਾਨੂੰ ਸੰਗਤ ਵਿੱਚ ਰੱਖੋ ਮਹਾਰਾਜ, ਅਸੀਂ ਬਚੇ ਰਹੀਏ, ਸੱਚੇ ਪਾਤਸ਼ਾਹ ਬਚਾ ਕੇ ਰੱਖਿਓ ਸਾਨੂੰ, ਮਹਾਰਾਜ ਬਚਾ ਕੇ ਰੱਖਿਓ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਰਹੀਏ, ਅਸੀਂ ਲੱਗੇ ਰਹੀਏ, ਸਾਨੂੰ ਸਾਡੇ ਤੇ ਕਿਰਪਾ ਰੱਖਿਓ, ਜੇ ਕੋਈ ਬਸ ਮੌਕਾ ਮਿਲੇ ਤੇ ਇਦਾਂ ਦੇ ਬੰਦਿਆਂ ਦੀ ਸੰਗਤ ਵਿੱਚ ਬੈਠੋ, ਇਦਾਂ ਦਾ ਕੋਈ ਦੋਸਤ ਮਿੱਤਰ ਕੋਈ ਆਪਣਾ ਕੋਈ ਇਦਾਂ ਦਾ ਬਣਾ ਜਿਹੜਾ ਤੇਰੇ ਨਾਲ ਗੱਲ ਰੱਬ ਦੀ ਕਰੇ, ਸਹੀ ਰਾਹੇ ਤੋਰੇ, ਗਲਤ ਪਾਸੇ ਨਾ ਤੋਰੇ। ਇੰਟਰਸਟ ਬਣਾਓਗੇ ਤੁਸੀਂ ਜਿਹੜੇ ਬੰਦੇ ਨੂੰ ਸ਼ੌਂਕ ਹੋਇਆ ਉਹਨੂੰ ਲੱਭ ਜ਼ਰੂਰ ਪੈਣਾ, ਇਹ ਨਹੀਂ ਪਤਾ ਘਰੋਂ ਹੀ ਲੱਭ ਜੇ, ਇਹ ਨਹੀਂ ਪਤਾ ਤੇਰੇ ਰਿਸ਼ਤੇਦਾਰੀਆਂ ਚੋਂ ਲੱਭ ਜੇ, ਤੇਰਾ ਕੋਈ ਦੋਸਤ ਮਿੱਤਰ ਹੋਵੇ ਤੇਰੇ ਪਿੰਡ ਚ ਹੋਵੇ, ਲੱਭ ਜਾਣਾ ਕੋਈ ਨਾ ਕੋਈ, ਬਸ ਸ਼ੌਂਕ ਤੇ ਡਿਪੈਂਡ ਕਰਦਾ, ਤੇਰੀ ਲਗਨ ਤੇ ਡਿਪੈਂਡ ਕਰਦਾ, ਜਿੰਨੀ ਲਗਨ ਜ਼ਿਆਦਾ ਹੋਏਗੀ, ਸ਼ੌਂਕ ਜ਼ਿਆਦਾ ਹੋਏਗਾ, ਇੰਟਰਸਟ ਜ਼ਿਆਦਾ ਹੋਏਗਾ, ਓਨਾ ਹੀ ਬਸ ਮਹਾਰਾਜ ਦੀ ਕਿਰਪਾ ਹੋਣੀ ਹੈ, ਬਸ ਉਸੇ ਤਰੀਕੇ ਨਾਲ ਹੀ ਸਿਸਟਮ ਬਣਦਾ। ਤਾਂ ਕਰਕੇ ਬੇਨਤੀ ਕਰ ਰਿਹਾ ਕਿ ਪਿਆਰਿਓ, ਚੰਗੀ ਸੰਗਤ ਕਰਕੇ ਹੀ ਸਤਿਗੁਰੂ ਦੀ ਬਾਣੀ ਨਾਲ ਸੱਚੇ ਗਿਆਨ ਨਾਲ ਪਿਆਰ ਪੈਂਦਾ ਹੈ, ਤੇ ਸੱਚਾ ਗਿਆਨ ਜਦੋਂ ਹੋ ਜਾਂਦਾ ਹੈ ਫਿਰ ਪਰਮਾਤਮਾ ਦੇ ਨਿਯਮ ਜਿਹੜੇ ਆ ਬੰਦਾ ਸਮਝ ਜਾਂਦਾ, ਉਹਦੇ ਨਿਯਮਾਂ ਵਿੱਚ ਚੱਲਣ ਲੱਗ ਪੈਂਦਾ ਹੈ। ਪਰਮਾਤਮਾ ਦੇ ਨਿਯਮ ਵਿੱਚ ਚੱਲਣ ਵਾਲਾ ਬੰਦਾ ਕਦੇ ਦੁਖੀ ਨਹੀਂ ਹੁੰਦਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ। ਤਾਂ ਕਰਕੇ ਤੁਰੇ ਜਾਂਦੇ ਆ ਸਾਰੇ, ਐਸੋ ਇਹ ਸੰਸਾਰ ਵੇਖਣਾ ਰਹਿਣਾ ਇੱਥੇ ਕਿਸੇ ਨੇ ਨਹੀਂ। ਸਿਸਟਮ ਸੰਸਾਰ ਦਾ ਇਦਾਂ ਸਿੱਧਾ ਸਿੱਧਾ ਚੱਲੀ ਠੇਡਾ ਵੱਜਣ ਦਾ ਪੂਰਾ ਖਤਰਾ, ਖਤਰਾ ਪੂਰਾ। ਠੇਡਾ ਬੰਦਾ ਕਦੋਂ ਖਾ ਜੇ ਪਤਾ ਨਹੀਂ ਲੱਗਦਾ। ਖਾਧੀ ਜਾਣੀ ਹੈ ਜੀ ਸੁਰਤ, ਬਾਹਰੋਂ ਆਈ ਫਿਰੇਗਾ, ਕੋੜ ਦੇ ਅੰਦਰ ਹੋਣਾ ਹੈ। ਆ ਖਾਧਾ ਜਿਹਾ ਪਿਆ ਮਨ, ਕਈਆਂ ਦਾ ਜੀ ਨਹੀਂ ਲੱਗਦਾ ਧਰਤੀ ਤੇ, ਕੁਛ ਨਹੀਂ ਚੰਗਾ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਅੰਦਰੋਂ ਖਾਧਾ ਪਿਆ। ਹੋ ਸਕਦਾ ਕਾਮ ਦਾ ਖਾਧਾ ਹੋਵੇ, ਹੋ ਸਕਦਾ ਬੰਦਾ ਲੋਭ ਦਾ ਖਾਧਾ ਹੋਵੇ, ਦੀ ਲੋਭ ਦੀ ਪੂਰਤੀ ਨਹੀਂ ਹੁੰਦੀ। ਹੋ ਸਕਦਾ ਮੋਹ ਦਾ ਖਾਧਾ ਪਿਆ ਹੋਵੇ, ਕਿਹੜੀ ਚੀਜ਼ ਹੰਕਾਰ ਦਾ ਖਾਧਾ ਵੀ ਹੋ ਸਕਦਾ। ਭਾਵ ਕਿ ਸੁਰਤ ਖਾਧੀ ਜਾਂਦੀ ਹੈ, ਕੱਖ ਨਹੀਂ ਜੀ ਰਹਿੰਦਾ ਪੱਲੇ। ਜਾਗ ਕੇ ਆਪਣੇ ਆਪ ਨੂੰ ਵੇਖੀਏ ਤੇ ਸਿੱਧੇ ਸਿੱਧੇ ਤੁਰੀਏ, ਕਦੋਂ ਧੱਕਾ ਵੱਜ ਜਾਣਾ ਪਤਾ ਹੀ ਨਹੀਂ। ਫਿਰ ਪੜੋ ਪੰਗਤੀ। ਐਸੋ ਇਹ ਸੰਸਾਰ ਵੇਖੋ ਨਾ, ਰਹਿਣ ਨਾ ਕੋ ਪਈ ਹੈ ਰੇ, ਸੁਦੇ ਸੁਦੇ ਰੇਗ ਚਲੋ ਤੁਮ, ਨਤਰ ਕੋ ਧੱਕਾ ਦੇ ਵਹੀ ਹੈ ਰੇ। ਪੜੋ ਪੜੋ ਪੜੋ। ਬਾਰੇ ਬੂਢੇ ਤਰਨੇ ਪਈਆ, ਸਭ ਹੂੰ ਜਮ ਲੈ ਜਈ ਹੈ ਰੇ। ਸਾਰੀ ਉਮਰ ਦੇ ਹੋਣ ਭਾਵੇਂ ਜਵਾਨ ਬੁੱਢੇ ਬੱਚੇ, ਕਿਹੜੇ ਵੇਲੇ ਅੰਦਰੋਂ ਬੰਦਾ ਮਰ ਜਾਂਦਾ ਹੈ ਤੇ ਪਤਾ ਹੀ ਨਹੀਂ ਲੱਗਦਾ। ਵਿਕਾਰਾਂ ਨੇ ਕਦੋਂ ਲੈ ਜਾਣਾ, ਸਰੀਰ ਨੇ ਵੀ ਜਾਣਾ, ਅੰਦਰੋਂ ਵੀ ਜਾਣਾ ਹੀ ਜਾਣਾ ਬੰਦੇ ਨੇ। ਕਿਹੜੇ ਵੇਲੇ ਬੰਦਾ ਅੰਦਰੋਂ ਖਾਧਾ ਜਾਂਦਾ ਮਰ ਜਾਂਦਾ ਪਤਾ ਹੀ ਨਹੀਂ ਲੱਗਦਾ। ਜ਼ਮੀਰ ਦੀ ਮੌਤ ਦੀ ਗੱਲ ਵੀ ਚੱਲਦੀ ਹੈ ਇਹਦੇ ਵਿੱਚ, ਤੇ ਸਰੀਰ ਦੀ ਮੌਤ ਦੀ ਗੱਲ ਵੀ ਚੱਲਦੀ ਹੈ। ਅੰਦਰ ਵਾਲੇ ਦਾ ਵੀ ਪਤਾ ਹੀ ਨਹੀਂ ਲੱਗਦਾ ਕਦੋਂ। ਹਾਂਜੀ, ਮਾਨਸ ਬਪਰਾ ਮੂਸਾ ਕਿਨੋ, ਮੀਚ ਬਿਲਈਆ ਖਈ ਹੈ ਰੇ। ਬਿੱਲੀ ਆਊਗੀ, ਬਿੱਲੀ ਕਹਿੰਦੇ ਚੂਹੇ ਨੇ ਅੱਖਾਂ ਬੰਦ ਕਰ ਲਈਆਂ, ਕਹਿੰਦੇ ਕਿਹੜਾ ਬਿੱਲੀ ਆਉਣੀ ਹੈ, ਪਰ ਕਹਿੰਦੇ ਆਉਣੀ ਹੀ ਆਉਣੀ ਹੈ। ਚੂਹੇ ਦੇ ਅੱਖਾਂ ਬੰਦ ਕਰਨ ਨਾਲ ਬਿੱਲੀ ਥੋੜਾ ਡਲ ਜੂ, ਇਹ ਥੋੜਾ ਵੀ ਬਿੱਲੀ ਆ ਨਹੀਂ ਰਹੀ, ਉਹ ਤੇ ਮੌਤ ਆਉਣੀ ਹੀ ਆਉਣੀ ਹੈ ਇੱਕ ਤੇ ਇੱਕ। ਫਿਰ ਢਿੱਲ ਕਾਹਨੂੰ ਕਰਦੇ ਆ, ਯਾਨੀ ਕਿ ਅੰਦਰੋਂ ਅੰਦਰ ਵਾਲੀ ਮੌਤ ਵੀ, ਜ਼ਮੀਰ ਦੀ ਮੌਤ ਕਦੋਂ ਆ ਜਾਣੀ ਹੈ ਪਤਾ ਹੀ ਨਹੀਂ ਲੱਗਣਾ। ਕਾਇਮ ਹੋ, ਜਾਗਿਆ ਰਹਿ, ਐਵੇਂ ਐਵੇਂ ਆਲਸ ਨਾ ਵਰਤੋ, ਕਿਤੇ ਢਿੱਲ ਨਾ ਵਰਤੇ। ਧਨਵੰਤਾ ਯਾਰ ਨਿਰਧਨ ਮਨਈ, ਤਾਂ ਕੀ ਕਛੂ ਨਾ ਕਾਨੀ ਰੇ। ਉਹ ਕਿਸੇ ਦੀ ਕਾਨ ਨਹੀਂ ਕੱਢਦਾ, ਨਾ ਕੋਈ ਗਰੀਬ ਵੇਖੇ ਨਾ ਅਮੀਰ ਵੇਖੇ, ਉਹਨੇ ਗਰੀਬ ਅਮੀਰ ਨਹੀਂ ਵੇਖਣਾ। ਉਹਨੂੰ ਮਥਾਜੀ ਥੋੜਾ ਕਿਸੇ ਦੇ, ਵੀ ਇਹ ਅਮੀਰ ਹੈ ਜੀ ਇਹਨੂੰ ਬਖਸ਼ਦੀ ਹੈ, ਗਰੀਬ ਹੈ ਇਹ ਥੋੜਾ ਵੇਖਣਾ ਉਹਨੇ, ਉਹਨੇ ਤਿਆਰ ਆ। ਹਾਂਜੀ, ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਮੌਤ ਇੱਕ ਐਸੀ ਚੀਜ਼ ਹੈ ਜਿਹੜੀ ਰਾਜੇ ਤੇ ਗਰੀਬ ਨੂੰ ਬਰਾਬਰ ਕਰ ਦਿੰਦੀ, ਸਮ ਕਰ ਮਾਰੇ। ਇੱਕ ਜਗ੍ਹਾ ਜਾ ਕੇ ਗਰੀਬ ਅਮੀਰ ਬਰਾਬਰ ਹੋ ਜਾਂਦੇ ਨੇ, ਇਹੋ ਜਿਹਾ ਸਿਸਟਮ ਹੈ ਪਰਮਾਤਮਾ ਦਾ। ਹਾਂਜੀ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਆਵ ਹੈ ਨਾ ਜਾਹੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਕਥਾ ਨਿਰਾਰੀ ਰੇ। ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ। के सेवक जो हर पाए इनकी कथा निरारी रे, हर के सेवक जो हर पाए ਸਰੀਰ ਮਰਦਾ ਜ਼ਰੂਰ ਹੈ ਪਰ ਅੰਦਰ ਵਾਲਾ ਨਹੀਂ ਮਰਨ ਦਿੰਦੇ ਹੋ ਜ਼ਮੀਰ ਦੀ ਮੌਤ ਨਹੀਂ ਕਦੀ ਮਰਦੇ ਅੰਦਰੋਂ ਜੰਮ ਕਿਵੇਂ ਲੈ ਜਾਣਗੇ ਵਕਾਰ ਐਂ ਕਿਵੇਂ ਲੈ ਜਾਣਗੇ ਭੈੜੀਆਂ ਵਾਦੀਆਂ ਭੈੜੀਆਂ ਆਦਤਾਂ ਭੈੜਾ ਸੁਭਾਅ ਐਂ ਕਿਵੇਂ ਬਣ ਜੂ ਬਿਰਤੀ ਐਵੇਂ ਕਿਵੇਂ ਖਰਾਬ ਹੋ ਜੂ ਆਵੇ ਹੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਹਾਂਜੀ ਲਾਸਟ ਪੁੱਤਰ ਕਲਤਰ ਲਛਮੀ ਮਾਇਆ ਹੈ ਤਾਂ ਜੋ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲ ਹੈ ਸਰਗ ਪਾਨੀ ਰੇ ਪਰਿਵਾਰ ਜਿਹੜਾ ਪਾਲਣਾ ਜ਼ਰੂਰ ਹੈ ਬੱਚਿਆਂ ਨੂੰ ਪਰਿਵਾਰ ਨੂੰ ਸਾਰੇ ਦਾ ਸਾਰਾ ਸਿਸਟਮ ਚੱਲਦਾ ਏਦਾਂ ਹੀ ਰਹਿਣਾ ਪਰ ਉਹਦੇ ਵਿੱਚ ਆਪਣੇ ਆਪ ਨੂੰ ਫਸਾਈਏ ਨਾ ਬਿਰਤੀ ਕਰਕੇ ਉੱਚੇ ਰਹੀਏ ਜ਼ਿੰਮੇਵਾਰੀਆਂ ਆਪਣੀਆਂ ਸਾਰੀਆਂ ਨਿਭਾਈਏ ਬਸ ਇਹੀ ਇੱਕੋ ਇੱਕ ਤਰੀਕਾ ਹੈ ਫਸਣ ਨਾ ਆਪਣੇ ਆਪ ਨੂੰ ਦਈਏ ਲੋੜ ਹੈ ਆਪਣੇ ਆਪ ਨੂੰ ਜਗਾ ਕੇ ਰੱਖੀਏ ਗੁਰਬਾਣੀ ਸਾਨੂੰ ਜਗਾਉਂਦੀ ਹੈ ਵੀ ਭਾਈ ਸੁੱਤਿਆ ਜਾਗ ਜਾਗਣ ਦੀ ਲੋੜ ਹੈ ਤੇ ਸਾਧ ਸੰਗਤ ਵਿੱਚ ਆ ਕੇ ਫਿਰ ਇਸ ਪਾਸੇ ਬੰਦਾ ਲੱਗਦਾ ਹੈ ਸੋ ਚੰਗੀ ਸੰਗਤ ਕਰਨ ਲਈ ਬੜੀ ਲਾਜ਼ਮੀ ਹੈ ਇਹ ਨਾ ਭੁੱਲਿਓ ਵੀ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਸੋ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਰੱਖਣ ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚਿੱਤ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਆਓ ਹੁਣ ਸਾਰੇ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਚ ਜੁੜ ਕੇ ਹੁਕਮਨਾਮੇ ਸੁਣ ਕੇ ਜਾਣਾ ਪਹਿਲੀ ਬੇਨਤੀ ਤੇ ਇਹ ਹੈ ਵੀ ਵੇਲੇ ਨਾਲ ਪਿਆਰਿਓ ਆਇਆ ਕਰੋ ਅੱਜ ਜਦੋਂ ਮੈਂ ਆਇਆ ਸੀ ਤੇ ਥੋੜੀ ਜੀ ਸੰਗਤ ਸੀ ਬਾਅਦ ਚ ਹੌਲੀ ਹੌਲੀ ਸਾਰੇ ਆਏ ਵੀ ਵੇਲੇ ਨਾਲ ਆਇਆ ਕਰੋ ਆਪਾਂ ਪੌਣੇ ਕੁ ਦੋ ਵਜੇ ਆ ਗਏ ਸੀ ਅੱਜ ਤੇ ਕੱਲ ਨੂੰ ਵੀ ਮੈਂ ਕੋਸ਼ਿਸ਼ ਕਰਾਂਗਾ ਵੀ ਇਸ ਵੇਲੇ ਹੀ ਆ ਜਾਈਏ ਇਦੋਂ ਵੀ ਪਹਿਲਾਂ ਆ ਜਾਈਏ ਭਾਵੇਂ ਤੇ ਵੇਲੇ ਨਾਲ ਆਇਆ ਕਰੋ ਤਾਂ ਜੋ ਵੇਲੇ ਨਾਲ ਫਿਰ ਸਮਾਪਤੀ ਹੋ ਸਕੇ ਘਰੋ ਘਰੀ ਟਾਈਮ ਨਾਲ ਪਹੁੰਚਿਆ ਜਾਂਦਾ ਭਾਈ ਤਾਂ ਕਰਕੇ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੇਨਤੀ ਹੈ ਵੀ ਵੇਲੇ ਨਾਲ ਆਇਆ ਕਰੋ ਲੇਟ ਨਾ ਕਰਿਆ ਕਰੋ ਕਈ ਤੇ ਪਿੰਡ ਵਾਲੇ ਮੈਂ ਵੇਖੇ ਹੁਣ ਪਿੰਡ ਦੇ ਹੁਣ ਪਿੰਡ ਦੇ ਢਾਈ ਵਜੇ ਤਿੰਨ ਵਜੇ ਆ ਰਹੇ ਵੀ ਉਹ ਤੇ ਭਾਈ ਪਿੰਡ ਵਾਲੇ ਤੋਂ ਵੇਲੇ ਨਾਲ ਆਉਣਾ ਚਾਹੀਦਾ ਆ ਕੇ ਨਾਲੇ ਸੇਵਾ ਕਰੋ ਲੰਗਰ ਪਕਾਓ ਲੰਗਰ ਵਰਤਾਓ ਤਕੜੇ ਹੋ ਕੇ ਇੱਥੇ ਹੀ ਛਕਿਆ ਕਰੋ ਇੱਥੇ ਹੀ ਬਣਾਇਆ ਕਰੋ ਇੱਥੇ ਸੇਵਾ ਕਰੋ ਸਾਰੇ ਵੇਲੇ ਨਾਲ ਆ ਕੇ ਪ੍ਰਸ਼ਾਦਾ ਪਾਣੀ ਬਣਾਇਆ ਕਰੋ ਮੌਕਾ ਮਿਲਦਾ ਸੰਗਤ ਦਾ ਰਲ ਮਿਲ ਕੇ ਸੇਵਾ ਕਰੋ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਵੱਧ ਚੜ ਕੇ ਪਹੁੰਚ ਕੇ ਨੇੜੇ ਨੇੜੇ ਪਿੰਡਾਂ ਵਿੱਚੋਂ ਜਿਹੜੇ ਕੋਸ਼ਿਸ਼ ਜਿਨ੍ਹਾਂ ਕੋਲ ਵਹੀਕਲ ਹਨ ਉਹ ਕੋਸ਼ਿਸ਼ ਕਰੋ ਕਿ ਟਰਾਲੀਆਂ ਤੇ ਆਇਆ ਕਰੋ ਮੋਟਰਸਾਈਕਲ ਤੇ ਆਉਣਾ ਹੁੰਦਾ ਟਰਾਲੀ ਖੜੀ ਹੈ ਘਰੇ ਤੇ ਉਹ ਪਾ ਲਓ ਸੰਗਤ ਨੂੰ ਅਨਾਊਂਸ ਕਰੋ ਸਪੀਕਰ ਵਿੱਚ ਬੋਲੋ ਹੋਰ ਵੀ ਨਾਲ ਸੰਗਤ ਜੁੜਦੀ ਹੈ ਚਲੋ ਭਾਈ ਜਾਣਾ ਹੀ ਹੈ ਤੇ ਸੰਗਤ ਵਿੱਚ ਤੇ ਇਦਾਂ ਕਰ ਲਈਏ ਆਪਾਂ ਉਪਰਾਲਾ ਕਰੀਏ ਸੋ ਕਾਫੀ ਦੋ ਦਿਨ ਸਾਡੇ ਪਾਸ ਹਨ ਵੱਧ ਚੜ ਕੇ ਲਾਹਾ ਲੈਣਾ ਹੈ ਤੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਪਰਸੋਂ ਅੰਮ੍ਰਿਤ ਸੰਚਾਰ ਵੀ ਹੋਣਾ ਹੈ ਸਵੇਰੇ ਜਿਹੜੇ ਵੀਰਾਂ ਭਰਾਵਾਂ ਨੇ ਭੈਣਾਂ ਨੇ ਅੰਮ੍ਰਿਤ ਛਕਣਾ ਭਾਈ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਉਹਦੇ ਲਈ ਵੀ ਤਿਆਰੀਆਂ ਕਰੋ ਵੱਧ ਚੜ ਕੇ ਆਪਾਂ ਅੰਮ੍ਰਿਤ ਛਕੀਏ ਸਿੰਘ ਸਜੀਏ ਗੁਰੂ ਵਾਲੇ ਬਣੀਏ ਬਾਣੀ ਔਰ ਬਾਣੇ ਦੇ ਧਾਰਨੀ ਹੋਈਏ ਸਾਰੀ ਸੰਗਤ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ ਹੈ ਜੀ ਤਕੜੇ ਹੋ ਕੇ ਸਾਰੇ ਇਲਾਕਾ ਨਿਵਾਸੀ ਪਿੰਡ ਨਿਵਾਸੀ ਸਾਰੇ ਰਲ ਮਿਲ ਕੇ ਸੇਵਾ ਕਰੀਏ ਸਬੱਬ ਨਾਲ ਮੌਕਾ ਮਿਲਦਾ ਹੈ ਤੇ ਵੱਧ ਚੜ ਕੇ ਬੈਠ ਕੇ ਵੇਲੇ ਨਾਲ ਆ ਕੇ ਆਪਾਂ ਸਾਰੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਏ ਤੇ ਰਲ ਮਿਲ ਕੇ ਗੁਰਮਤਿ ਦੀ ਵਿਚਾਰ ਕਰੀਏ ਸਾਡੇ ਹਿਰਦੇ ਵਿੱਚ ਗੁਰੂ ਸਾਹਿਬ ਦੇ ਬਚਨ ਵਸ ਜਾਣ ਸਵਾਦ ਬਹੁਤ ਹੈ ਗੁਰੂ ਸਾਹਿਬ ਦਾ ਜਿਹੜਾ ਗਿਆਨ ਹੈ ਨਾ ਇਹਦੇ 'ਚ ਰਸ ਬਹੁਤ ਹੈ ਜਦੋਂ ਬੰਦਾ ਟਿਕ ਕੇ ਸੁਣਨ ਲੱਗ ਜਾਂਦਾ ਸ਼ੌਂਕ ਬਣ ਜਾਂਦਾ ਫਿਰ ਆਨੰਦ ਬਹੁਤ ਆਉਂਦਾ ਸੋ ਲੋੜ ਹੈ ਗੁਰੂ ਸਾਹਿਬ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਉਣ ਦੀ ਆਓ ਸਾਰੀ ਸੰਗਤ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਫੜਿਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਅੱਗੇ ਆ ਕੇ ਟੇਕ ਲਓ ਭਾਈ ਪ੍ਰੇਮ ਭੇਟਾ ਆਪਣੀ ਰੱਖ ਲਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਪਰਵਾਰ ਮਰੀਆਂ ਸਭ ਜਗ੍ਹਾ ਬਣਾਈਆਂ ਸਭ ਗੁਰੂ ਨਾਨਕਾ ਹਰੀ ਤੇਰਾ ਮਨ ਨਹੀਂ ਵਸਾਇਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਆਪਣ ਸਦਾ ਰਹੋ ਹਰ ਨਾਮੇ ਹਰ ਨਾਮ ਰਹੋ ਮਨ ਮੇਰੇ ਤੂੰ ਸਭ ਸਾਰਾ ਕੀ ਪਾਰ ਕਰੇ ਤੇਰਾ ਨਾਮ ਸਭ ਸਵਾਰਨਾ ਨਾਨਕ ਲੰਬ ਮਰਤ ਸਵਾਮੀ ਕੋ ਕਿਉ ਮਨੋ ਵਸਾਰੇ ਹਰ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ ਆਜੇ ਸਾਹਿਬ ਕਿਆ ਨਹੀਂ ਹਰ ਤੇਰੇ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਆਪ ਜਿਨ ਕੈ ਮਾਨੋ ਵਸਿਆ ਵਾਜੇ ਸ਼ਬਦ ਬਣੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਹਰ ਤੇਰੇ ਸਾਚਾ ਆਇਆ ਧਾਰੋ ਸਤ ਨਾਮ ਆਧਾਰ ਮਿਆ ਜਿਨ ਕੋ ਕਾ ਸਭ ਗਵਾਇਆ ਹਰ ਸਾਥ ਸੁਖ ਮਨ ਆਏ ਵਸੈ ਮੇਰੇ ਨਾਮ ਸਭ ਸੁਣਾਈਆ ਸਦਾ ਕੁਰਬਾਨ ਸਦਾ ਗੁਰੂ ਸ਼ਬਦ ਕਰੋ ਪਿਆਰੋ ਸਾਚਾ ਮਿਲਾਇਆ ਧਾਰੋ ਵਾਜੇ ਪੰਜ ਸ਼ਬਦ ਇੱਕ ਧਾਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਰੂਪ ਵਾਸ ਕੀਤੇ ਤਾਲ ਕੰਠ ਕਮਾਰਿਆ ਕਰ ਪਾਇਆ ਤੁਲ ਜਿਨ ਕਉ ਸੇ ਨਾਮ ਹਰ ਕੈ ਲਾਗੇ ਹੈ ਨਾਨਕ ਤੈ ਸੁਖ ਹੋਆ ਜਿਤ ਕਾ ਗਿਆਨ ਹਦਵਾਗੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਰੂਪਾਣੀ ਮਿਲਾ ਮਾਤਾ ਧਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

सब सिखन को हुक्म है। गुरु ग्रंथ जी मान्यो जो प्रभ को मिलो चु है राज करेगा खालसा। खुवार होए सब मिलेंगे वाहिगुरु नाम जहाज है। जो शरदा कर सेवन दे जो शरदा कर सेवन दे बोले सो निहाल। वाहिगुरु जी का खालसा वाहिगुरु जी की फतेह। वाहिगुरु जी सो कहो टल गुर सेविए अहनिस सहज सोभाए दर्शन परसे गुरु के जन्म मरण दुख जाए। वाहिगुरु जी तनासरी महला तीजा काचा धन संचे मूरख गावा मन मुख भूले अंध गावा बिखिया कै धन सदा दुख होए ना साथ जाए ना प्राप्त होए। काचा धन संच है मूर्ख गावार मन मुख भूले अंध गवार बिखिया कै धन सदा दुख होए ना साथ जाए ना प्राप्त होए। साचा धन गुरमति पाए काचा धन थुन आवे जाए। रहाओ मन मुख खुले सब मर है गवा भव जल डूबे ना उरवार ना पार। सतगुर भेटे पूरे पार साच रते अहनिस बैरा चाहो जुग में अमृत साची बाणी पूरे पाग हर नाम समाणी। सिद्ध साधक तरसे सब लोए पूरे पाग प्राप्त होए। सब किछ साचा साचा है सोए उत्तम ब्रह्म पछाणे कोए। सच साचा सच आप दिरड़ाए नानक आपे वेखे आपे सच लाए। सच साचा सच आप दिरड़ाए नानक आपे वेखे आपे सच लाए। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी।